ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜਿੱਥੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਹਰਗੋਬਿੰਦ ਜੀ ਪਦ ਅਰਬਿੰਦ ਮਨਾਏ ਕਹੋ ਕਥਾ ਸੁਖ ਦਾਨਈ ਸੁਣੋ ਸਿੱਖ ਚਿਤ ਲਾਏ ਸ੍ਰੀ ਗੁਰ ਹਰਗੋਬਿੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜ ਰਹੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਰਬ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਗੁਰਬਾਣੀ ਦਾ ਪਾਠ ਜਾਪ ਅਤੇ ਰਾਗੀ ਸਿੰਘਾਂ ਦੇ ਰਸਨਾ ਰਾਹੀਂ ਸੰਗੀਤ ਦੇ ਨਿਯਮਾਂ ਵਿੱਚ ਮਨੋਹਰ ਕੀਰਤਨ ਹੋਇਆ ਹੈ ਆਪ ਗੁਰਸਿੱਖ ਸੰਗਤਾਂ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਸੀ ਕੀਰਤਨ ਤੋਂ ਉਪਰੰਤ ਆਪਾਂ ਜੋ ਲੜੀਵਾਰ ਰੂਪ ਵਿੱਚ ਇਤਿਹਾਸ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪੜ੍ਹਨਾ ਸੁਣਨਾ ਪ੍ਰਾਰੰਭ ਕੀਤਾ ਹੋਇਆ ਹੈ ਉਹ ਪੜ੍ਹਦੇ ਹਾਂ ਸੁਣਦੇ ਹਾਂ ਲਾਹਾ ਲੈਂਦੇ ਹਾਂ ਅੱਜ ਇਤਿਹਾਸ ਰਾਹੀਂ ਜੋ ਪ੍ਰਸੰਗ ਆ ਰਿਹਾ ਹੈ ਉਸ ਨਾਲ ਕੱਲ੍ਹ ਦੇ ਪ੍ਰਸੰਗ ਦੇ ਨਾਲ ਲੜੀ ਜੋੜਨ ਵਾਸਤੇ ਥੋੜ੍ਹਾ ਜਿਹਾ ਪ੍ਰਸੰਗ ਉਹ ਸੰਖੇਪਤ ਰੂਪ ਵਿੱਚ ਸੁਣਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕਾਲੂ ਜੀ ਨੂੰ ਆਪਣੇ ਨਗਰ ਵਿੱਚ ਪਤਾ ਚੱਲਿਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਦੌਲਤ ਨਵਾਬ ਮੋਦੀਖਾਨੇ ਦਾ ਕੰਮ ਸੰਭਾਲ ਲਿਆ ਅਤੇ ਬਹੁਤ ਵੱਡਾ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਹੈ ਇਹ ਵੀ ਪਤਾ ਚੱਲਿਆ ਵੀ ਉਹ ਦਾਨ ਵੀ ਖੁੱਲ੍ਹਾ ਦੇਈ ਜਾ ਰਹੇ ਹਨ ਖਿਆਲ ਕਰ ਰਿਹਾ ਵੀ ਮੈਂ ਉਹਨਾਂ ਨੂੰ ਸਮਝਾਵਾਂ ਬੁਝਾਵਾਂ ਵੀ ਹੁਣ ਤੁਸੀਂ ਜਿਹੜੀ ਕੋਈ ਮਾਇਆ ਨੂੰ ਜੋੜ ਕੇ ਰੱਖੋ, ਸੰਭਾਲ ਕੇ ਰੱਖੋ, ਇਸ ਖਿਆਲ ਨੂੰ ਸਨਮੁਖ ਸਮੁਖ ਰੱਖਦਿਆਂ ਸਤਿਗੁਰੂ ਦੇ ਜਿੱਥੇ ਹੱਟ ਸਾਹਿਬ ਗੁਰਦੁਆਰਾ ਹੈ, ਜਿੱਥੇ ਆ ਪਹੁੰਚਿਆ ਹੈ, ਅਤੇ ਹੱਟ ਚੱਲਦੀ ਦੇਖ ਕੇ ਬਹੁਤ ਪ੍ਰਸੰਨ ਹੈ। ਫਿਰ ਸਮਝਾਉਣ ਬੁਝਾਉਣ ਲੱਗਿਆ ਵੀ ਮੈਂ ਤਾਂ ਜਿਹੜਾ ਤੁਸੀਂ ਕੱਟਿਆ ਕਮਾਇਆ ਰੁਪਈਆ ਲੈਣ ਆਇਆ, ਕਿੰਨਾ ਕਮਾਇਆ ਹੈ। ਪਰ ਕਹਿੰਦੇ ਕਮਾਈ ਤਾਂ ਬਹੁਤ ਕੀਤੀ ਹੈ ਪਰ ਹੱਥ ਵਿੱਚ ਨਹੀਂ ਰਹਿੰਦਾ ਹੈ, ਜਿਵੇਂ ਆਉਂਦੀ ਮਾਇਆ ਮੇਰੇ ਨਾਲ ਨਾਲ ਚਲੀ ਜਾਂਦੀ ਹੈ। ਹਿਸਾਬ ਕਿਤਾਬ ਬਰਾਬਰ ਰਹੀ ਹੈ। ਫਿਰ ਨਾਰਾਜ਼ ਜਿਹਾ ਹੋ ਗਿਆ ਸੀ, ਕਹਿਣ ਲੱਗਿਆ ਪੁੱਤਰ ਕੱਲ੍ਹ ਨੂੰ ਤੁਹਾਡਾ ਵਿਵਾਹ ਹੋਵੇਗਾ, ਫਿਰ ਮਾਇਆ ਕਿੱਥੋਂ ਆਏਗੀ, ਫਿਰ ਮੇਰੀ ਕਮਾਈ ਵਿੱਚੋਂ ਤੁਸੀਂ ਚਾਹੋਗੇ। ਹੁਣ ਸਮਾਂ ਹੈ, ਤੁਸੀਂ ਜਿਵੇਂ ਪਹਿਲਾਂ ਕਰਦੇ ਰਹੇ ਹੋ ਰੀਤੀ ਛੱਡਦੇ ਹੋ, ਮਾਇਆ ਜੋੜ ਕੇ ਰੱਖੋ। ਫਿਰ ਭਾਈ ਬਾਲਾ ਜੀ ਨੂੰ ਕੁਛ ਉਲਾਮੇ ਜੇ ਦੇਣ ਲੱਗਿਆ ਵੀ ਤੂੰ ਇਹਨਾਂ ਨੂੰ ਕਹਿਣਾ ਸੁਣਨਾ ਸੀ। ਫਿਰ ਉਹਨੇ ਅੱਗਿਓਂ ਖਰੀਆਂ ਖਰੀਆਂ ਜਿਹੀਆਂ ਸੁਣਾਤੀਆਂ। ਇਸ ਤਰ੍ਹਾਂ ਫਿਰ ਜੈ ਰਾਮ ਕੋਲ ਆ ਗਿਆ, ਉਹਨੂੰ ਲੰਬੇ ਜੇ ਦੇਣ ਲੱਗਿਆ ਵੀ ਤੁਹਾਡੇ ਕੋਲ ਆਏ ਆ, ਤੁਸੀਂ ਕੋਈ ਖਿਆਲ ਨਹੀਂ ਰੱਖਿਆ ਹੈ। ਜਿਵੇਂ ਮਾਇਆ ਦੇ ਲੋਭੀ ਲਾਲਚੀ ਲੋਕ ਮਾਇਆ ਪਿੱਛੇ ਕਹਿੰਦੇ ਸੁਣਦੇ ਹੀ ਹੁੰਦੇ ਹੈ, ਤੋ ਇਸ ਤਰ੍ਹਾਂ ਇਸਨੇ ਕਿਹਾ ਸੁਣਿਆ ਹੈ। ਪਰ ਨਾਨਕੀ ਜੀ ਸੁਪੁੱਤਰੀ ਨੇ ਸਮਝਾਇਆ ਬੁਝਾਇਆ ਅਤੇ ਉਹਨਾਂ ਦੀ ਆਪਣੀ ਕਮਾਈ ਹੈ, ਜਿੱਥੇ ਮਰਜ਼ੀ ਲੈਣ ਵਰਤਣ ਖਰਚਣ, ਤੇਰਾ ਤਾਂ ਨਹੀਂ ਕੁਛ ਉਗਾਉਂਦੇ, ਤੇਰੇ ਤਾਂ ਨਹੀਂ ਕੁਛ ਲੈਂਦੇ। ਬਾਕੀ ਹੈ ਜਦੋਂ ਉਹਨਾਂ ਦਾ ਵਿਵਾਹ ਹੋ ਗਿਆ, ਪਰਿਵਾਰ ਘਰਬਾਰੀ ਬਣ ਗਏ, ਆਪੇ ਹੀ ਉਹ ਇਸ ਪਾਸੇ ਲੱਗ ਜਾਣਗੇ, ਸਾਨੂੰ ਕਹਿਣ ਸੁਣਨ ਦੀ ਕੀ ਲੋੜ ਪਈ ਹੈ। ਫਿਰ ਕੱਲ੍ਹ ਉਹ ਕਹਿੰਦਾ ਵੀ ਚਲੋ ਬਾਕੀ ਤਾਂ ਠੀਕ ਠਾਕ ਹੈ, ਜਦੋਂ ਹਿਸਾਬ ਕਿਤਾਬ ਜਿਹਾ ਹੋਇਆ ਅਤੇ ਕਿਤੇ ਘਾਟਾ ਪੈ ਗਿਆ, ਫਿਰ ਬੜੀ ਗੱਲ ਮਾੜੀ ਹੋਏਗੀ, ਕਿਉਂਕਿ ਜਿਹੜਾ ਮੁਸਲਮਾਨਾਂ ਦਾ ਰਾਜ ਭਾਗ ਹੈ, ਨਵਾਬ ਜਿਹੜਾ ਦੌਲਤ ਖਾਂ ਇਹਦੀ ਹਕੂਮਤ ਹੈ, ਇਹ ਸਾਨੂੰ ਦੁੱਖ ਦੇਵੇਗੀ। ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੀਆਂ ਕਰ ਕਰਾ ਕੇ ਫਿਰ ਇਹ ਵਾਪਸ ਪਰਤ ਆਇਆ ਸੀ। ਜੈ ਰਾਮ ਨੇ ਆਉਂਦਿਆਂ ਹੋਇਆਂ ਇਹ ਵੀ ਗੱਲ ਕਹਿ ਦਿੱਤੀ ਸੀ ਵੀ ਇਹਨਾਂ ਦੀ ਜਿਹੜੀ ਸਗਾਈ ਦੀ ਗੱਲ ਚੱਲ ਰਹੀ ਹੈ, ਉਹ ਜਿਹੜਾ ਪੱਖੋ ਕੇ ਰੰਧਾਵੇ ਦਾ ਖੱਤਰੀ ਹੈ ਮੂਲ ਚੰਦ, ਉਹਦੀ ਇੱਕ ਲੜਕੀ ਹੈ ਵਰਜੋਗ ਹੈ, ਉਮੀਦ ਹੈ ਵੀ ਥੋੜ੍ਹੇ ਦਿਨਾਂ ਵਿੱਚ ਹੀ ਉਹ ਜਿਹੜੀ ਸ਼ਗਨ ਦੀ ਰਸਮ ਜੀ ਕਰਨ ਵਾਸਤੇ ਉਹ ਆ ਜਾਣਗੇ, ਅਤੇ ਇਸ ਤਰ੍ਹਾਂ ਫਿਰ ਵਿਆਹ ਦਾ ਦਿਨ ਹੋ ਨਿਯਤ ਹੋ ਜਾਏਗਾ, ਇਹਨਾਂ ਦੀ ਸ਼ਾਦੀ ਹੋ ਜਾਏਗੀ। ਫਿਰ ਕਾਲੂ ਜੀ ਨੇ ਕਿਹਾ ਵੀ ਜੈ ਰਾਮ ਤੂੰ ਸਿਆਣਾ ਹੈ, ਜਿਹੜਾ ਕੋਈ ਰਿਸ਼ਤਾ ਉਹ ਚੰਗੀ ਤਰ੍ਹਾਂ ਦੇਖ ਦੁੱਖ ਕੇ ਕਰਨਾ, ਜਿੱਥੇ ਮੇਰੇ ਵਾਂਗੂ ਬਹੁਤਾ ਮਾਇਆਧਾਰੀ ਹੋਵੇ, ਬਹੁਤ ਹੀ ਮਾਇਆ ਵਾਲਾ ਬੰਦਾ ਹੋਵੇ। ਇਸ ਤਰ੍ਹਾਂ ਇਹ ਕਹਿ ਸੁਣ ਕੇ ਵਾਪਸ ਪਰਤ ਗਿਆ ਸੀ। ਫਿਰ ਹਿਸਾਬ ਜਿਹਾ ਵੀ ਹੋਇਆ ਸੀ ਅਤੇ ਹਿਸਾਬ ਵਿੱਚ ਗੁਰੂ ਮਹਾਰਾਜ ਦੇ 135 ਰੁਪਈਏ ਵਾਧੇ ਦੇ ਬਚ ਗਏ ਸਨ। ਜੈ ਰਾਮ ਨੂੰ ਚੁਗਲੀ ਕੀਤੀ ਸੀ ਕਿਸੇ ਚੁਗਲ ਨੇ, ਇਹਨੂੰ ਵੀ ਸੰਸਾ ਜਿਹਾ ਹੋਇਆ ਸੀ। ਉਹ ਜਦੋਂ ਹਿਸਾਬ ਕਿਤਾਬ ਹੋਇਆ ਫਿਰ ਖੁਸ਼ ਵੀ ਹੋਇਆ ਅਤੇ ਸ਼ਰਮਿੰਦਾ ਵੀ ਹੋਇਆ ਕਿ ਵੇਖੋ ਮਹਾਰਾਜ ਦੇ ਉੱਪਰ ਮੈਂ ਵੀ ਸ਼ੰਕਾ ਕਰ ਬੈਠੇ ਵੀ ਇਹ ਸ਼ਾਇਦ ਘਾਟਾ ਪਵਾ ਕੇ ਤੰਗ ਕਰਨਗੇ, ਇਹ ਤਾਂ ਵਾਧਾ ਵਧਾਈ ਬੈਠੇ, 135 ਉਹਦੇ ਸਿਰ ਲਈ ਬੈਠੇ। ਉਹ ਨਵਾਬ ਜਿਹੜਾ ਦੌਲਤ ਖਾਂ ਨੇ 135 ਰੁਪਈਏ ਜਿਹੜੇ ਵਾਧੇ ਦੇ ਉਹ ਵੀ ਦੇ ਦਿੱਤੇ ਇਹਨਾਂ ਨੂੰ, ਅਤੇ 1700 ਰੁਪਈਆ ਅੱਗੇ ਹੋਰ ਫਿਰ ਮੋਦੀਖਾਨੇ ਦਾ ਕੰਮ ਚਲਾਉਣ ਲਈ ਇਹਨਾਂ ਨੂੰ ਦੇ ਦਿੱਤਾ ਹੈ। ਬਹੁਤ ਪ੍ਰਸੰਨ ਹੋਇਆ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਗਾਈ ਹੋਏ ਮੰਗਣਾ ਹੋਇਆ, ਉਹ ਪ੍ਰਸੰਗ ਅੱਜ ਆ ਰਿਹਾ ਹੈ। ਜਿਵੇਂ ਵੀ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਹਰਗੋਬਿੰਦ ਜੀ। ਕਵੀ ਸੰਤੋਖ ਸਿੰਘ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਹਿਮਾ ਦਾ ਮੰਗਲ ਕਰ ਰਿਹਾ ਹੈ। ਕਿ ਸੋਭਾ ਵਾਲੇ ਜੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਪੀਰੇ ਦੇ ਮਾਲਕ ਹਨ। ਪਦ ਅਰਬਿੰਦ ਮਨਾਏ ਕਵੀ ਸੰਤੋਖ ਸਿੰਘ ਉਹਨਾਂ ਦੇ ਚਰਨਾਂ ਕਮਲਾਂ ਨੂੰ ਮਨਾ ਪੂਜ ਕੇ ਕਹੋ ਕਥਾ ਸੁਖਦਾਨਈ। ਸੁਖਦਾਏ ਨੀ ਜਿਹੜੀ ਸੁਖ ਦੇਣ ਵਾਲੀ ਕਥਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੈ ਉਹ ਅਗਲੀ ਮੈਂ ਕਹਿੰਦਾ ਹਾਂ। ਸੁਣੋ ਸਿੱਖ ਚਿਤ ਲਾਏ। ਇਹ ਗੁਰੂ ਕੇ ਸਿੱਖ ਤੁਸੀਂ ਚਿਤ ਲਾ ਕੇ ਯਾਨੀ ਇੱਧਰ ਧਿਆਨ ਲਾ ਕੇ ਕਥਾ ਵਿੱਚ ਫਿਰ ਸੁਣੋ, ਚਿਤ ਜੋੜ ਕੇ ਇਹ ਗੁਰੂ ਨਾਨਕ ਸਾਹਿਬ ਦੀ ਅਗਲੀ ਕਥਾ ਸੁਣੋ ਤੁਸੀਂ। ਸ੍ਰੀ ਬਾਲਾ ਸੰਦੁਰ ਵਾਚ ਸਵਈਆ ਕੇਤਕ ਕਾਲ ਬਤੀਤ ਭਇਓ। ਇਸ ਤਰ੍ਹਾਂ ਜਦੋਂ ਕੁਝ ਕੁ ਸਮਾਂ ਕਹਿੰਦੇ ਬੋਧੀਖਾਨੇ ਦੇ ਕੰਮ ਨੂੰ ਚਲਾਉਂਦਿਆਂ ਹੋਇਆਂ ਬਤੀਤ ਹੋਇਆ ਬੀਤਿਆ ਹੈ। ਭਲ ਰੀਤ ਸਮੋਧੀ ਕੀ ਕਾਰ ਚਲਾਈ। ਆਪ ਜੀ ਨੇ ਚੰਗੀ ਰੀਤੀ ਦੇ ਨਾਲ ਜਿਹੜੀ ਮੋਦੀਖਾਨੇ ਦੇ ਕੰਮ ਨੂੰ ਚਲਾਇਆ ਹੈ। ਤੋਲਤ ਲੈ ਤਕਰੀ ਕਰ ਮੈਂ। ਮਹਾਰਾਜ ਆਪਣੇ ਹੱਥਾਂ ਵਿੱਚੋਂ ਤਕੜੀ ਜੀ ਲੈ ਕੇ ਤੁਲਨਾ ਕਰਦੇ ਹਨ। ਹਰ ਖਾਏ ਕਾ ਲੇਤ ਹੈ ਦੇਤ ਸਵਾਈ। ਕਿਉਂਕਿ ਮਹਾਰਾਜ ਤੋਲਣ ਸਮੇਂ ਵਾਧੂ ਦਿੰਦੇ ਹੈ, ਵੱਧ ਤੋਲ ਕੇ ਦਿੰਦੇ ਹਨ, ਜਿਸ ਕਰਕੇ ਲੈਣ ਵਾਲਾ ਜਿਹੜਾ ਸੌਦਾ ਉਹ ਖੁਸ਼ ਹੋ ਕੇ ਲੈਂਦਾ ਹੈ। ਚਾਚਕ ਆਵਤ ਕੀਰਤ ਕੋ ਸੁਣ। ਇਸ ਤਰ੍ਹਾਂ ਗੁਰੂ ਗੋਬਿੰਦ ਮਹਾਰਾਜ ਦੀ ਵਡਿਆਈ ਸੁਣ ਸੁਣ ਕੇ ਜਿਹੜੇ ਮੰਗਤੇ ਹੈ, ਗਰੀਬ ਗੁਰਬੇ ਹੈ, ਉਹ ਵੀ ਆਉਂਦੇ ਹਨ। ਜੋ ਮਨ ਪਾਵਤ ਭਾਵਤ ਪਾਵਤ ਸਾਈ। ਜੋ ਕਿਸੇ ਗਰੀਬ ਨੂੰ ਮਨ ਵਿੱਚ ਸੌਦਾ ਲੈਣਾ ਚੰਗ ਪਾਉਂਦਾ ਹੈ, ਉਹੀ ਗੁਰੂ ਮਹਾਰਾਜ ਕੋਲੋਂ ਖੁੱਲਾ ਉਹ ਪਾ ਲੈਂਦੇ ਹਨ। ਗਰੀਬ ਹੋਏ ਰਹੇ ਬੇਸਮਾਦ ਸਵੈ ਨਰ। ਜਿਹੜੇ ਕੋਈ ਹੋਰ ਸੌਦਾ ਲੈਣ ਵਾਸਤੇ ਆਏ ਨਵਾਬ ਦੇ ਫੌਜੀ ਵਗੈਰਾ, ਸਾਰੇ ਪੁਰਸ਼ ਬੜੇ ਚਰਜੇ ਹੋ ਰਹੇ ਹਨ। ਕੀਨ ਰਸਾਇਨ ਕੈ ਧਨ ਪਾਈ। ਇਹ ਰਵੀ ਨਵਾਬ ਦਾ ਜਿਹੜਾ ਮੋਦੀ ਗੁਰੂ ਨਾਨਕ ਹੈ, ਇਹਨੇ ਕੋਈ ਰਸਾਇਣ ਬਣਾਈ ਹੋਈ ਹੈ ਜਾਂ ਕਿਤੇ ਖੁੱਲ੍ਹਾ ਹੀ ਧਨ ਪਾਇਆ ਹੈ, ਕੋਈ ਪਾਰਾ ਪੂਰਾ ਮਾਰਿਆ ਸੋਨਾ ਬਣਾ ਲੈਂਦਾ ਹੈ ਅਤੇ ਉਹਦੇ ਫਿਰ ਰੁਪਈਏ ਲੈ ਕੇ ਰਸ ਪਾਣੀ ਲਿਆ ਪਾਉਂਦਾ ਹੈ। ਇਸ ਤਰ੍ਹਾਂ ਜਾਂ ਇਹਨੇ ਕੋਈ ਰਸਾਇਣ ਤਿਆਰ ਕੀਤੀ ਹੈ, ਉਹਦੇ ਕਰਕੇ ਮਾਇਆ ਆ ਰਹੀ ਹੈ ਅਤੇ ਗਰੀਬਾਂ ਨੂੰ ਦੇਈ ਜਾਂਦਾ ਰਸ ਪਾਣੀ ਲਿਆ ਲਿਆ ਕੇ, ਜਾਂ ਵੀ ਹੋਰ ਪਾਸੇ ਕਿਸੇ ਨੇ ਧਨ ਪਾਇਆ, ਇਹਨੂੰ ਬਹੁਤਾ ਮਾਇਆ ਮਿਲੀ ਹੈ, ਉਹਦੇ ਕਰਕੇ ਇਹ ਗਰੀਬਾਂ ਨੂੰ ਖੁੱਲ੍ਹੇ ਗੱਫੇ ਦੇਈ ਜਾਂਦਾ ਹੈ। ਜਾਣੈ ਨਾ ਭੇਦ ਅਛੇਦ ਯਹੀ। ਪਰ ਉਹ ਲੋਕ ਕਹਿੰਦੇ ਇਹ ਨਹੀਂ ਭੇਦ ਜਾਣਦੇ, ਇਹ ਤਾਂ ਉਹੀ ਹੈ ਜਿਹੜਾ ਕੱਟਣ ਤੋਂ ਰਹੇ ਤੇ ਪਰਮੇਸ਼ਰ। ਕਰਤਾਰ ਸਰੂਪ ਧਰਾ ਅਵਤਾਰਾ। ਕਰਤਾਰ ਕਹਿੰਦੇ ਉਸੇ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕੀਤਾ ਹੋਇਆ, ਇਹ ਕੋਈ ਨਹੀਂ ਭੇਦ ਜਾਣਦਾ ਹੈ। ਦੰਭ ਨਿਕੰਦਨ ਆਨੰਦ ਕੰਦ ਸੋ। ਇਹ ਤਾਂ ਪਖੰਡ ਨੂੰ ਕੱਟਣ ਵਾਲੇ ਹਨ ਤੇ ਆਨੰਦ ਦਾਤੇ ਜਾਂ ਬੱਦਲ ਹਨ। ਨਾਮ ਜਪਾਵਨ ਕੋ ਤਨ ਧਾਰਾ। ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰ ਕੇ ਨਾਮ ਜਪਾਉਣ ਲਈ ਇਹ ਸਭ ਕੁਛ ਪ੍ਰਗਟ ਕਰਿਆ ਆਪਣੇ ਆਪ ਨੂੰ। ਨੌ ਨਿਧ ਸਿੱਧ 18 ਜੇਕਰ। ਜਿਹੜੀਆਂ ਨੌ ਨਿਧੀਆਂ, ਨੌ ਖਜ਼ਾਨੇ ਤੇ 18 ਸਿੱਧੀਆਂ ਉਹ ਗੁਰੂ ਨਾਨਕ ਸਾਹਿਬ ਦੇ ਹੱਥਾਂ ਵਿੱਚ ਹਨ। ਬੰਦ ਕੇ ਠਾਂਡੀ ਰਹੇ ਦਰਬਾਰਾ। ਨੌ ਨਿਧੀਆਂ 18 ਸਿੱਧੀਆਂ ਦੋਵੇਂ ਹੱਥ ਜੋੜ ਕੇ ਇਹਨਾਂ ਦੇ ਦਰਬਾਰ ਅੱਗੇ ਖੜੋਤੀਆਂ ਰਹਿੰਦੀਆਂ ਹਨ। ਕੌਣ ਕਮੀ ਹੋਏ ਤਾਂ ਇਹ ਸਥਾਨ। ਦੇਖੋ ਫਿਰ ਜਿੱਥੇ ਉਹ ਪਰਮੇਸ਼ਰ ਦੇ ਕੋਲ ਨੌ ਨਦੀਆਂ ਹੋਣ, ਉੱਥੇ ਕਿਹੜੀ ਚੀਜ਼ ਦੀ ਕੋਈ ਕਮੀ ਪੇਸ਼ੀ, ਕੋਈ ਘਾਟ ਹੋ ਸਕਦੀ ਹੈ। ਨਿਰੰਜਨ ਅੰਜਨ ਮੈਂ ਵਰਤਾਰਾ। ਜਿਹੜਾ ਉਹ ਮਾਇਆ ਦੀ ਕਾਲਖ ਤੋਂ ਰਹਿਤ ਪਰਮੇਸ਼ਰ ਜਦੋਂ ਆਪ ਹੀ ਮਾਇਆ ਵਿੱਚ ਵਰਤ ਰਿਹਾ ਹੋਏ, ਮਾਇਆ ਉਹ ਕਹਿੰਦੇ ਉਹ ਵਰਤਾ ਰਿਹਾ ਹੈ, ਦੇ ਰਿਹਾ, ਫਿਰ ਉੱਥੇ ਕੀ ਘਾਟ ਹੈ। ਕਬਿਤ ਪੱਖੋ ਕੋ ਰੰਧਾਵੇ ਗ੍ਰਾਮ, ਵਸੈ ਤੈ ਮੂਲਾ ਨਾਮ। ਇੱਕ ਪੱਖੋ ਕੇ ਰੰਧਾਵੇ ਨਾਮ ਦਾ ਨਗਰ ਸੀ, ਉੱਥੇ ਮੂਲਾ ਨਾਮ ਦਾ ਖੱਤਰੀ ਰਹਿੰਦਾ ਸੀ। ਇਹ ਪੱਖੋ ਕੇ ਰੰਧਾਵੇ ਦਾ ਇਹ ਪਟਵਾਰੀ ਸੀ, ਉਂਝ ਹੈ ਇਹ ਬਟਾਲੇ ਦਾ ਸੀ, ਕਿਉਂਕਿ ਬਟਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਨੰਦ ਕਾਰਜ ਦੀ ਜਿਹੜੀ ਰਸਮੈ ਹੋਈ ਸੀ, ਵਿਵਾਹ ਹੋਇਆ ਸੀ, ਉਹ ਕੰਧ ਸਾਹਿਬ ਗੁਰੂ ਜਿਹੜਾ ਗੁਰਦੁਆਰਾ ਇੱਥੇ ਬਟਾਲੇ ਵਿੱਚ ਹੀ ਹੈ। ਹੁਣ ਜਿਹੜਾ ਬਟਾਲਾ ਹੈ, ਕਈਆਂ ਦਾ ਖਿਆਲ ਹੈ ਵੀ ਇਹਦੇ ਵਿੱਚ ਹੀ ਇਹ ਪੱਖੋਂ ਕਹਿ ਰੰਧਾਵਾ ਵਿਚਕਾਰ ਹੀ ਆ ਗਿਆ, ਜਿਸ ਕਰਕੇ ਉਸ ਵੇਲੇ ਥੋੜ੍ਹਾ ਜਿਹਾ ਵੱਖਰਾ ਸੀ ਅਤੇ ਵੱਖਰਾ ਕਹਿ ਦਿੱਤਾ ਹੈ। ਕਈ ਹੁਣ ਜਿਵੇਂ ਸ਼ਹਿਰਾਂ ਦੇ ਨੇੜੇ ਪਿੰਡ ਆ ਜਾਂਦੇ ਆ, ਫਿਰ ਵਿੱਚ ਹੀ ਉਹ ਸ਼ਹਿਰ ਦੇ ਰਲ ਜਾਂਦੇ, ਉਹਨਾਂ ਦਾ ਕੋਈ ਵੱਖਰਾ ਨਾਮ ਨਹੀਂ। ਸਾਡੇ ਨੇੜੇ ਮੋਗੇ ਦੇ ਆ ਗੋਧੇ ਵਾਲਾ ਇੱਕ ਪਿੰਡ ਹੈ, ਅਤੇ ਹੁਣ ਮੋਗੇ ਦੇ ਵਿੱਚ ਹੀ ਰਲਿਆ ਬਲਿਆ ਹੈ, ਕੋਈ ਨਹੀਂ ਉਹਨੂੰ ਵੱਖਰਾ ਕਹਿੰਦਾ ਵੀ ਆ ਗੋਧੇ ਵਾਲਾ, ਸਾਰੇ ਮੋਗਾ ਮੋਗੇ ਕਹੀ ਜਾਂਦੇ। ਇਸ ਤਰ੍ਹਾਂ ਲੁਧਿਆਣੇ ਦੇ ਵਿੱਚ ਵੀ ਆ ਬਾੜਾ ਜਿਹਾ ਪਿੰਡ ਹੈ, ਉਹ ਵਿੱਚ ਆਇਆ ਹੋਇਆ, ਹੋਰ ਇੱਕ ਦੋ ਆਏ ਹੋਏ ਹੈ, ਅਤੇ ਕੋਈ ਉਹਨਾਂ ਨੂੰ ਵੱਖਰਾ ਨਹੀਂ ਕਹਿੰਦਾ, ਸਾਰੇ ਲੁਧਿਆਣਾ ਲੁਧਿਆਣਾ ਹੀ ਕਰੀ ਜਾਂਦੇ। ਇਸ ਤਰ੍ਹਾਂ ਇਹ ਛੋਟਾ ਜਿਹਾ ਨਗਰ ਸੀ ਪੱਖੋ ਕੇ ਰੰਧਾਵੇ, ਜਿਹੜਾ ਇਹ ਬਟਾਲੇ ਸ਼ਹਿਰ ਦੇ ਵਿੱਚ ਹੀ ਆਇਆ, ਕਈਆਂ ਦਾ ਖਿਆਲ ਹੈ। ਇਸੇ ਤਰ੍ਹਾਂ ਇੱਕ ਬਟਾਲੇ ਸ਼ਹਿਰ ਤੋਂ ਕੋਈ 7-8 ਕੋਹ ਦੇ ਫਾਸਲੇ ਉੱਪਰ ਪੱਖੋ ਕੇ ਰੰਧਾਵੇ ਨਗਰ ਵੀ ਹੈਗਾ, ਉਹ ਵੱਖਰਾ ਹੈ। ਉਹ ਸ਼ਾਇਦ ਵੱਡਾ ਹੋਵੇ ਛੋਟਾ ਹੋਵੇ, ਪੱਖੋ ਕੇ ਰੰਧਾਵੇ ਜਿਵੇਂ ਉਹ ਕਈ ਪਿੰਡਾਂ ਦੇ ਦੁੱਧ ਛੋੜ ਕੋਈ ਹੈ ਵੀ ਇਹ ਖੁਰਦ ਹੈ, ਇਹ ਜੀ ਕਲਾਂ ਹੈ। ਇਸ ਤਰ੍ਹਾਂ ਇਹ ਪਿੰਡਾਂ ਦੇ ਥੋੜ੍ਹੇ ਥੋੜ੍ਹੇ ਨਾਂ ਨਾਲ ਫਰਕ ਹੁੰਦੇ ਰੱਖੇ ਹੋਏ ਹੈ। ਮਹਾਰਾਜ ਦੀ ਜਿਹੜੀ ਸ਼ਾਦੀ ਉਹ ਬਟਾਲਾ ਸ਼ਹਿਰ ਵਿਖੇ ਹੋਈ ਸੀ, ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਗੁਰਦੱਤਾ ਜੀ ਦਾ ਵਿਵਾਹ ਦਾ ਜਦੋਂ ਪ੍ਰਸੰਗ ਆਏਗਾ, ਉੱਥੇ ਕਵੀ ਜੀ ਨੇ ਇਹ ਸਾਰਾ ਸਪਸ਼ਟ ਕਰ ਦੇਣਾ ਵੀ ਇਹ ਬਟਾਲੇ ਸ਼ਹਿਰ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਹੋਈ ਸੀ, ਅਤੇ ਉੱਥੇ ਜਾ ਕੇ ਕੰਧ ਦੀ ਨਿਸ਼ਾਨੀ ਦਾ ਵੀ ਪ੍ਰਸੰਗ ਦੱਸਣਗੇ, ਉੱਥੇ ਆ ਮਰ ਜਾਣਗੇ। ਇੱਥੇ ਇਉਂ ਕਹਿ ਰਹੇ ਆ ਵੀ ਪੱਖੋ ਕੇ ਰੰਧਾਵੇ ਦਾ ਇੱਕ ਪਿੰਡ ਹੈ, ਉੱਥੇ ਮੂਲਾ ਨਾਮ ਦਾ ਖੱਤਰੀ ਵੱਸਦਾ ਸੀ। ਉਸਨੇ ਜਿਹੜਾ ਮੂਲਾ ਨਾਮ ਦਾ ਖੱਤਰੀ ਹੈ, ਨੇਗੀ ਲੈ ਸਗਾਈ ਆਏ ਪੁਰ ਸੁਲਤਾਨ ਹੈ, ਉਹਦੇ ਜਿਹੜੇ ਲਾਗੀ ਹੈ ਨਾ, ਉਹ ਸਗਾਈ ਵਾਲੀ ਸਮੱਗਰੀ ਜੀ ਲੈ ਕੇ, ਮੰਗਣੇ ਵਾਲੀ ਸਮੱਗਰੀ ਜਿਵੇਂ ਛੁਹਾਰੇ ਛੁਰੇ ਜੇ ਹੁੰਦੇ ਆ, ਚੌਲ ਜੇ ਹੁੰਦੇ ਆ, ਉਹ ਇਸੇ ਤਰ੍ਹਾਂ ਕੇਸਰ ਜਿਹਾ ਹੁੰਦਾ ਮੱਥੇ 'ਤੇ ਤਿਲਕ ਲਾਉਣ ਲਈ, ਉਹ ਸਾਰੀਆਂ ਚੀਜ਼ਾਂ ਲੈ ਕੇ ਸੁਲਤਾਨਪੁਰ ਆ ਗਏ। ਲਾਗੀ ਪੂਜਤ ਜਰਾਮ ਨਾਮ ਆਨ ਮਿਲੇ ਧਾਮ ਸੋ, ਉਹ ਲਾਗੀਆਂ ਨੇ ਆ ਕੇ ਸੁਲਤਾਨਪੁਰ ਜੈਰਾਮ ਦਾ ਨਾਮ ਪੁੱਛਿਆ ਹੈ, ਇਸ ਤਰ੍ਹਾਂ ਪੁੱਛ ਕੇ ਆ ਕੇ ਉਹਦੇ ਘਰ ਵਿੱਚ ਮਿਲੇ ਜੁੜੇ ਹਨ। ਭਲੇ ਸਨ ਮਾਨਕੈ ਬਸਾਏ ਸ਼ੁਭ ਥਾਨ ਹੈ, ਜੈਰਾਮ ਨੇ ਚੰਗੀ ਤਰ੍ਹਾਂ ਸਨਮਾਨ ਕੀਤਾ ਲਾਗੀਆਂ ਦਾ, ਚੰਗੇ ਥਾਂ ਉਹਨਾਂ ਨੂੰ ਬਿਠਾਇਆ ਹੈ। ਨਾਨਕੀ ਸੁਨੰਤ ਹਰ ਖੰਤ ਅੰਨ ਮੇਵ ਅੰਗ, ਲਾਗੀਆਂ ਨੇ ਕਿਹਾ ਵੀ ਅਸੀਂ ਜੋ ਕਾਲੂ ਜੀ ਦਾ ਸਪੁੱਤਰ ਗੁਰੂ ਨਾਨਕ ਸਾਹਿਬ ਹੈ ਉਹਦੇ ਨਾਲ ਸ਼ਗਨ ਕਰਨਾ ਹੈ, ਸ੍ਰਿਸ਼ਤਾ ਜੋੜਨ ਆਏ ਹਾਂ। ਉਸੇ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਵੱਡੀ ਭੈਣ ਹੈ ਉਹ ਸੁਣ ਕੇ ਇੰਨੀ ਖੁਸ਼ ਹੋਈ, ਅੰਗਾਂ ਵਿੱਚ ਨਹੀਂ ਸਮਾਉਂਦੀ ਖੁਸ਼ੀ, ਬੋਲੀ ਕੁਲ ਵਧੂ ਜੇ ਵਧਾਈ ਦੇ ਤਮਾਨ ਹੈ। ਉਸੇ ਵੇਲੇ ਕਹਿੰਦੇ ਜਿਹੜੀਆਂ ਕੁਲ ਦੀਆਂ ਵੋਟੀਆਂ ਆਂਢ ਗੁਆਂਢ ਦੀਆਂ ਵਧਾਈਆਂ ਦੇਣ ਵਾਲੀਆਂ, ਉਹਨਾਂ ਨੂੰ ਬੁਲਾਇਆ ਹੈ, ਉਹ ਆ ਕੇ ਵਧਾਈਆਂ ਦੇ ਰਹੀਆਂ ਨਾਨਕੀ ਜੀ ਨੂੰ, ਇਹ ਖਿੜੇ ਮੱਥੇ ਮੰਨ ਰਹੀਆਂ, ਸਭ ਦੀਆਂ ਵਧਾਈਆਂ ਨੂੰ ਉਹ ਕਬੂਲ ਕਰ ਰਹੇ ਹਨ। ਕੀਨੀ ਕੁਲ ਰੀਤ ਮਿਲ ਗਾਵਤ ਹੈ ਗੀਤ ਤੀਏ, ਇਸ ਤਰ੍ਹਾਂ ਨਾਨਕੀ ਜੀ ਨੇ ਆਪਣੀ ਜਿਹੜੀ ਕੁਲ ਦੀ ਰੀਤੀ ਹੈ ਹੋਰ ਮਾਈਆਂ ਬੀਬੀਆਂ ਨਾਲ ਮਿਲ ਕੇ ਕੀਤੀ ਕਤਰੀ ਹੈ, ਤੇ ਮਿਲ ਕੇ ਫਿਰ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਨੀਕੋ ਉਤ ਸ਼ਾਹ ਕੀਨੋ ਦੀਨੋ ਬਹੁਤ ਦਾਨ ਹੈ, ਮਾਤਾ ਨਾਨਕੀ ਜੀ ਨੇ ਬੜਾ ਭਾਰੀ ਉਤਸ਼ਾਹ ਕੀਤਾ ਹੈ, ਬਹੁਤਾ ਗਰੀਬਾਂ ਨੂੰ ਦਾਨ ਦਿੱਤਾ ਇਸ ਖੁਸ਼ੀ ਵਿੱਚ। ਹਰ ਕਿਓ ਜੈਰਾਮ ਬਹੁ ਬਾਂਧਵ ਬੁਲਾਏ ਧਾਮ, ਜੈਰਾਮ ਵੀ ਕਹਿੰਦੇ ਬਹੁਤ ਖੁਸ਼ ਹੋਇਆ, ਆਪਣੇ ਘਰ ਦੇ ਵਿੱਚ ਸਾਗ ਸੰਬੰਧੀ ਉਸਨੇ ਸੱਦ ਲਏ ਹਨ। ਘਟਕਾ ਵਿਚਾਰ ਕੰਜ ਨੈਣ ਲਗਾ, ਕੰਜ ਨੈਣ ਕੋ ਬਿਠਾਇਓ ਹੈ, ਸਮਾਂ ਦੇਖ ਕੇ ਵਿਚਾਰ ਕੇ ਕੌਰ ਵਰਗੇ ਨੇਤਰਾਂ ਵਾਲੇ ਸਤਿਗੁਰਾਂ ਨੂੰ ਸਾਰਿਆਂ ਸਾਕ ਸੰਬੰਧੀਆਂ ਦੇ ਵਿਚਕਾਰ ਬਿਠਾ ਲਿਆ ਹੈ। ਭਾਲ ਮੈਂ ਤਿਲਕ ਕੀਨ ਬਿਪਰਨ ਅਸੀਸ ਦੀਨ। ਇਸ ਤਰ੍ਹਾਂ ਜਿਹੜੇ ਲਾਗੀ ਬ੍ਰਾਹਮਣ ਆਏ ਹਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਮੱਥੇ ਵਿੱਚ ਤਿਲਕ ਦਾ ਦੇਣਾ ਕੀਤਾ ਹੈ। ਬ੍ਰਹਮਣ ਨੇ ਆਸ਼ੀਰਵਾਦ ਦਿੱਤੀ ਹੈ ਵੀ ਤੁਸੀਂ ਚਿਰੰਜੀਵ ਹੋਵੋ। ਅਛਤ ਲਗਾਏ ਮਿਸ਼ਟਾਨ ਮੁਖ ਪਾਇਓ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਚੌਲ ਜੇ ਨਾਲ ਲਾ ਕੇ ਮਿੱਠੇ ਦੇ ਮੂੰਹ ਵਿੱਚ ਪਾ ਦਿੱਤੇ ਹਨ। ਗਾਏ ਗੀਤ ਨਾਰੀ ਲੇਤ ਨਾਮ ਦੇਤ ਗਾਰੀ। ਜਦੋਂ ਮੰਗਣੇ ਦੀ ਰਸਮ ਜੀ ਕਰ ਦਿੱਤੀ ਹੈ, ਜਿਹੜੀਆਂ ਮਾਈਆਂ ਬੀਬੀਆਂ ਗੀਤ ਗਾਉਣ ਲੱਗ ਪਈਆਂ ਤੇ ਵਿੱਚੇ ਸੱਠਣੀਆਂ ਨਾ ਲੈ ਲੈ ਲੈ ਕੇ ਦੇ ਰਹੀਆਂ ਹਨ। ਹਾਸ ਹੋਤ ਸੁਖ ਕਾਰੀ ਮਨ ਸਭਨ ਕੇ ਪਾਇਓ ਹੈ। ਸੁਖ ਦੇਣ ਵਾਲਾ ਹਾਸਾ ਮਖੌਲ ਹੋ ਰਿਹਾ ਹੈ, ਸਭ ਦੇ ਮਨ ਨੂੰ ਚੰਗਾ ਰਹਿ ਰਿਹਾ ਹੈ। ਐਸ ਸੁਲਤਾਨਪੁਰ ਆਦਿਕ ਉਸ਼ਾਹ ਕਰ। ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਲਾਗੀ ਆਏ ਉਹਨਾਂ ਨੇ ਸੁਲਤਾਨਪੁਰ ਦੇ ਵਿੱਚ ਆ ਕੇ ਬੜਾ ਭਾਰੀ ਰਿਸ਼ਤਾ ਕਰਕੇ ਦੋਹਾਂ ਪਾਸਿਆਂ ਤੋਂ ਰਸ਼ਾ ਖੁਸ਼ ਮਨਾਈ ਹੈ। ਏਕ ਤਲਵੰਡੀ ਏਕ ਤਲਵੰਡੀ ਨਾਰ ਤੂਰਨ ਪਠਾਇਓ ਹੈ। ਸ਼੍ਰੀ ਜੈ ਰਾਮ ਜੀ ਨੇ ਇੱਕ ਜਿਹੜਾ ਪੁਰਸ਼ ਹੈ ਰਾਏ ਭੋਈ ਦੀ ਤਲਵੰਡੀ ਵੱਲ ਨੂੰ ਭੇਜਿਆ ਬੜੀ ਛੇਤੀ ਹੀ। ਸਵਈਆ ਤ੍ਰਿਪਤਾ ਸੁਨ ਮਾਤ ਸੁਨੀ ਜਬ ਬਾਤ। ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਮੰਗਣਾ ਹੋ ਗਿਆ, ਮਾਤਾ ਤ੍ਰਿਪਤਾ ਨੇ ਇਹ ਗੱਲ ਸੁਣੀ ਹੈ। ਹਿਰਦੈ ਹਰਖੀ ਜੋ ਨਵੋ ਨਿਦ ਪਾਈ। ਇੰਨੀ ਹਿਰਦੇ ਵਿੱਚ ਖੁਸ਼ ਹੋ ਗਈ ਜਿਵੇਂ ਨੌ ਖਜ਼ਾਨੇ ਮਿਲ ਗਏ ਹੁਣ ਘਰ ਮੇ ਮਿਸਟਾਨ ਲਏ ਨਿਕਸੀ। ਉਸ ਵੇਲੇ ਮਾਤਾ ਜੀ ਆਪਣੇ ਹੱਥ ਵਿੱਚ ਮਿੱਠਾ ਵਗੈਰਾ ਨਿਕਲ ਲੈ ਕੇ ਬਾਹਰ ਨਿਕਲੀ। ਕੀ ਤੁੰਡ ਅਲੰਗ ਜਿਨ ਸੁਧ ਬਤਾਈ। ਇਹਨੇ ਆ ਕੇ ਸੁਲਤਾਨਪੁਰ ਤੋਂ ਵੀ ਗੁਰੂ ਨਾਨਕ ਸਾਹਿਬ ਦਾ ਮੰਗਣਾ ਹੋ ਗਿਆ ਖਬਰ ਸੁਣਾਈ ਹੈ, ਉਦੋਂ ਮਿੱਠੇ ਨਾਲ ਮਾਂ ਨੇ ਮੂੰਹ ਭਰ ਦਿੱਤਾ ਹੈ। ਬਲਿਹਾਰ ਮਜਾਓ ਮਹੂਰ ਮਹੂ। ਫਿਰ ਉਸ ਵੇਲੇ ਕਹਿਣ ਲੱਗੀ ਮੈਂ ਹੁਣ ਬਾਰ ਬਾਰ ਬਲਿਹਾਰ ਜਾਨੀ ਸਦਕੇ ਜਾਨੀ ਹਾਂ। ਦੀ ਕਾਰ ਖੰਗ ਪੰਜ ਚੀਰ ਉਡਾਈ। ਜਿਹੜਾ ਕਹਿੰਦੇ ਖਬਰ ਲਿਆਉਣ ਵਾਲਾ ਉਹਨੂੰ 5 ਰੁਪਈਏ ਦਿੱਤੇ ਹੈ, ਸੋਹਣੇ ਵਸਤਰ ਵੀ ਮਾਤਾ ਨੇ ਪਹਿਨਾ ਦਿੱਤੇ ਹਨ। ਕੁਲ ਨਾਰ ਬੁਲਾਏ ਗਵਾਇਕ ਕੀਰਤਨ। ਉਦੋਂ ਬਾਅਦ ਮਾਤਾ ਨੇ ਜਿਹੜੀਆਂ ਕੁਲ ਦੀਆਂ ਬੇਦੀ ਬਸਦੀਆਂ ਮਾਈਆਂ ਬੀਬੀਆਂ ਉਹਨਾਂ ਨੂੰ ਬੁਲਾ ਕੇ ਖੁਸ਼ੀ ਦੇ ਜਿਹੜੇ ਗੀਤ ਗਾਏ ਗਵਾਏ ਹਨ। ਮੰਗਲ ਕੀਨ ਭਇਓ ਮਨ ਭਾਈ। ਮਨ ਭਾਉਦਾ ਜਿਹੜਾ ਮੰਗਲਾ ਚਾਰ ਹੈ ਹੋਇਆ ਹੈ ਘਰ ਵਿੱਚ। ਕਾਲੂ ਨੇ ਬਾਤ ਸੁਣੀ ਹਰਖਿਓ। ਇਹ ਜਿਹੜਾ ਕਾਲੂ ਹੈ ਜਦੋਂ ਕਹਿੰਦੇ ਇਹਨੇ ਗੱਲਬਾਤ ਸੁਣੀ ਹੈ ਵੀ ਮੇਰੇ ਪੁੱਤਰ ਦਾ ਸੁਲਤਾਨਪੁਰ ਸਾਹਿਬ ਉੱਥੇ ਮੰਗਣਾ ਹੋ ਗਿਆ, ਬਹੁਤ ਖੁਸ਼ ਹੋ ਗਿਆ। ਘਨ ਘੋਰ ਤੇ ਮੋਰ ਮਨੋ ਸੁਖ ਪਾਈ। ਕਹਿੰਦੇ ਬੱਦਲ ਗੱਜੇ ਤੇ ਜਿਹੜਾ ਮੋਰ ਹੈ ਮਨ ਵਿੱਚ ਸੁਖ ਪਾਉਂਦਾ ਹੈ, ਖੁਸ਼ੀ ਵਿੱਚ ਨੱਚਦਾ ਬੱਦਲ ਗੱਜਣ ਤੋਂ। ਇਹ ਕਾਲੂ ਮੋਰ ਵਾਂਗੂ ਖੁਸ਼ੀ ਵਿੱਚ ਕਹਿੰਦੇ ਨੱਚ ਰਿਹਾ ਸੁਖ ਪਾ ਰਿਹਾ ਹੈ। ਜਾਚਕ ਜਾਚਤ ਜੇ ਮਨ ਭਾਵਤ। ਜਿਹੜੇ ਕੋਈ ਮੰਗਤੇ ਹੈ ਜੋ ਮਨ ਨੂੰ ਪਾਉਂਦਾ ਉਹੀ ਮੰਗਦੇ ਕਾਲੂ ਜੀ ਦੇ ਪਾਸੋਂ। ਲੇਤ ਅਸੀਸ ਪਨੰਤ ਵਧਾਈ। ਉਹ ਇਸੇ ਤਰ੍ਹਾਂ ਲੈ ਲੈ ਕੇ ਅਸੀਸਾਂ ਦਿੰਦੇ ਹੈ ਤੇ ਵਧਾਈਆਂ ਇਹਨੂੰ ਕਹਿੰਦੇ ਦਿੰਦੇ ਹਨ। ਅੰਗਨ ਮੈਂ ਅੰਗਨਾ ਸੋ ਉਮੰਗ। ਇੱਧਰ ਮਾਤਾ ਤ੍ਰਿਪਤਾ ਜੀ ਵਿਹੜੇ ਦੇ ਵਿੱਚ ਮਾਈਆਂ ਬੀਬੀਆਂ ਆਈਆਂ ਬੜੇ ਉਰਸ਼ਾਨ ਚਾਹ ਨਾਲ। ਦੁਕੂਲ ਅਲੰਕ੍ਰਿਤ ਸੋ ਸ਼ਬ ਛਾਈ। ਮਾਈਆਂ ਬੀਬੀਆਂ ਨੇ ਕੱਪੜੇ ਗਹਿਣਿਆਂ ਦੇ ਨਾਲ ਸਜੀਆਂ ਹੋਈਆਂ ਛਵੀ ਛਾਈ ਹੈ, ਸੋਭਾ ਪਾ ਰਹੀਆਂ ਹਨ। ਨਾਨਕ ਰੂਪ ਲਖਿਓ ਅਵਤਾਰ ਕੋ। ਸਾਰੀਆਂ ਮਾਈਆਂ ਬੀਬੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਅਵਤਾਰ ਦਾ ਸਰੂਪ ਜਾਣਿਆ ਵੀ ਇਹ ਅਵਤਾਰ ਹੋਏ ਹੈ ਕੋਈ ਮਹਾਨ। ਬੈਸ ਸ਼ਰੀਕਨ ਯਾ ਬਿਦ ਗਾਈ। ਜਿਹੜੀਆਂ ਕੋਈ ਸ੍ਰੀਕਣੀਆਂ ਆਂਢ ਗੁਆਂਢ ਦੀਆਂ ਮਾਈਆਂ ਬੀਵੀਆਂ ਮਾਤਾ ਤ੍ਰਿਪਤਾ ਦੇ ਘਰ ਵਿੱਚ ਬੈਠ ਕੇ ਇਸ ਤਰ੍ਹਾਂ ਦੇ ਬਚਨ ਕਹੇ ਆ ਗਾਏ। ਸੋਰਠਾ ਧਰਮ ਕਾ ਸੰਬੰਧ। ਇਹ ਉੱਚੀ ਦੇ ਕੇ ਸੁਣਾ ਕੇ ਕਿਹਾ ਵੀ ਇਹ ਧਰਮ ਦਾ ਸੰਬੰਧ ਹੈ, ਪੁੰਨ ਦਾ ਨਾਤਾ ਹੋਇਆ, ਰੁਪਈਏ ਲੈ ਕੇ ਨਹੀਂ ਹੋਇਆ ਹੈ। ਭਇਆ ਬੇਦੀਆਂ ਕੁਲ ਵਿਖੇ। ਅੱਜ ਵੀ ਬੇਦੀਆਂ ਦੇ ਕੁਲ ਦੇ ਵਿੱਚ ਧਰਮ ਦਾ ਨੇਤਾ ਧਰਮ ਦਾ ਪੁੰਨ ਦਾ ਰਿਸ਼ਤਾ ਹੋਇਆ ਬਿਨਾਂ ਲੈਣ ਦੇਣ ਤੋਂ। ਕਾਲੂ ਸੁੱਤ ਸਤ ਸੰਗ, ਜਿਹੜਾ ਕਾਲੂ ਦਾ ਸੁਪੁੱਤਰ ਗੁਰੂ ਨਾਨਕ ਸਾਹਿਬ ਆ, ਉਹ ਸਤ ਦਾ ਮਿਲਾਪੀ ਹੈ, ਸਤ ਨਾਲ ਜੁੜਨ ਵਾਲਾ ਤੇ ਜੋੜਨ ਵਾਲਾ ਤੇ ਸਤਸੰਗ ਸੱਚ ਸਰੂਪ ਹੀ ਹੈ। ਨਿਰਮਲ ਕੁਲ ਸਭ ਹੀ ਕਰੀ, ਉਹਨਾਂ ਨੇ ਵੀ ਇਹ ਜਿਹੜੀ ਬੇਦੀਆਂ ਦੀ ਕੁਲ ਪੈਦਾ ਹੋ ਕੇ ਸਾਰੀ ਉਜਲ ਕਰ ਦਿੱਤੀ ਹੈ, ਚਾਰ ਚੰਨ ਲਾ ਦਿੱਤੇ ਬੇਦੀਆਂ ਦੀ ਬਾਂਸਨ। ਦੋਹਰਾ ਸ੍ਰੀ ਨਾਨਕ ਕੇ ਨਾਨਕੇ, ਇਸ ਤਰ੍ਹਾਂ ਉਸ ਤੋਂ ਬਾਅਦ ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਨਕੇ ਸਨ, ਲਾਹੌਰ ਦੇ ਨੇੜੇ ਚਾਹਲ ਪਿੰਡ ਹੈ 7-8 ਮੀਲ ਤੇ, ਕਹਿੰਦੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਨਕੇ ਸਨ ਚਾਹਲ ਪਿੰਡ ਵਿਖੇ, ਬੋਲ ਭੱਠੇ ਸੁਧ ਦੇ, ਉੱਥੇ ਵੀ ਕਹਿੰਦੇ ਖਬਰ ਦੇਣ ਵਾਸਤੇ, ਕਹਿੰਦੇ ਵੀ ਬੁਲਾਉਣ ਵਾਸਤੇ ਉਹ ਕਿਸੇ ਨੂੰ ਭੇਜਿਆ ਵੀ ਸਦਕੇ ਲਿਆ ਨਾਨਕਿਆਂ ਨੂੰ। ਚੱਲ ਆਏ ਤਤਕਾਲ ਸੋ, ਨਾਨਕੇ ਪਿੰਡ ਦੇ ਜਿਹੜੇ ਹਨ ਉਹ ਵੀ ਸੁਣ ਕੇ ਬੜੀ ਛੇਤੀ ਚੱਲ ਕੇ ਆ ਗਏ ਹਨ। ਨੇਗ ਆਪਣੋ ਲੈ, ਜਿਹੜਾ ਆਪਣਾ ਕਹਿੰਦੇ ਲਾਗ ਵਗੈਰਾ ਦੇਣਾ ਉਹ ਵੀ ਲੈ ਲਿਆ ਹੈ ਨਾਨਕਿਆਂ ਨੇ। ਚੌਪਈ ਸ੍ਰੀ ਨਾਨਕ ਜਨਨੀ ਪਿਤ ਰਾਮਾ, ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਹੈ, ਉਹਨਾਂ ਦੇ ਜਿਹੜੇ ਪਿਤਾ ਹੈ ਉਹ ਰਾਮਾ ਜੀ ਹੈ, ਭਾਵ ਗੁਰੂ ਨਾਨਕ ਸਾਹਿਬ ਦੇ ਜਿਹੜੇ ਨਾਨਾ ਜੀ ਹਨ ਰਾਮਾ ਜੀ ਹਨ। ਮਾਤੁਲ ਸ੍ਰੇਸ਼ਟ ਕ੍ਰਿਸ਼ਨਾ ਨਾਮ, ਗੁਰੂ ਨਾਨਕ ਸਾਹਿਬ ਦੇ ਮਾਮਾ ਜੀ ਸ੍ਰੇਸ਼ਟ ਜਿਨ੍ਹਾਂ ਦਾ ਨਾਮ ਕ੍ਰਿਸ਼ਨਾ ਹੈ, ਉਹ ਨਾਨਾ ਤੇ ਮਾਮਾ ਇਹ ਆਏ ਹਨ। ਨਾਨਕ ਜਨਨੀ ਮਾਤ ਪਿਰਾਈ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਾਤਾ ਦੀ ਅੱਗੇ ਮਾਤਾ ਉਹ ਭਰਾਈ ਹੈ, ਭਾਵ ਜੀ ਗੁਰੂ ਨਾਨਕ ਸਾਹਿਬ ਦੀ ਨਾਨੀ ਹੈ ਭਰਾਈ। ਸੁਣ ਕਰ ਸਗਨ ਭਲੇ ਤਹਿ ਆਈ, ਹਾਂ ਬਈ ਇਹ ਸਗਨ ਹੋ ਗਿਆ ਹੈ, ਸੁਲਤਾਨਪੁਰ ਵਿੱਚ ਮੰਗਣਾ ਹੋ ਗਿਆ, ਇਹ ਫਿਰ ਰਾਏ ਭੋਏ ਦੀ ਤਲਵੰਡੀ ਆਈ ਹੈ ਚੰਗੀ ਤਰ੍ਹਾਂ ਸਜ ਭਜ ਕੇ। ਮਿਲ ਸਭ ਕੀਨੋ ਉਤਸ਼ਵ ਪੂਰੀ, ਸਾਰਿਆਂ ਨੇ ਮਿਲ ਜੁੜ ਕੇ ਰਾਏ ਭੋਏ ਦੀ ਤਲਵੰਡੀ ਵਿੱਚ ਤਕੜਾ ਹੀ ਉਰਸ਼ਾਹ ਕੀਤਾ, ਖੁਸ਼ੀਆਂ ਮਨਾਈਆਂ ਹਨ। ਹਰਖਤ ਕਰ ਹੈ ਰੀਤ ਕੁਲ ਰੂਰੀ, ਖੁਸ਼ ਹੋ ਕੇ ਜਿਹੜੀਆਂ ਕੁਲ ਦੀ ਸੋਹਣੀ ਰੀਤੀ ਉਹਨਾਂ ਨੂੰ ਕਰ ਕਰਾ ਰਹੀਆਂ ਹੈ। ਮਿਲ ਸਭ ਹਿੰਸੋ ਬੋਲਿਓ ਕਾਲੂ, ਸਵੇਰੇ ਸਾਰਿਆਂ ਦੇ ਨਾਲ ਮਿਲ ਜੁਲ ਕੇ ਕਾਲੂ ਜੀ ਬੋਲੇ ਚੱਲੇ ਹਨ। ਤਜ ਹੋ ਬਿਲੰਬਹ ਹੋ ਹੋ ਉਤਾਲੂ, ਸਾਰਿਆਂ ਨੂੰ ਕਹਿੰਦੇ ਵੀ ਦੇਰੀ ਛੱਡੋ ਤੇ ਛੇਤੀ ਦੇ ਕੇ ਤਿਆਰ ਹੋ ਜਾਓ। ਚੱਲ ਕਰ ਚੌਕੜ ਖਰਚਨ ਕਰੀਏ, ਭਾਵੇਂ ਸੁਲਤਾਨਪੁਰ ਸਾਹਿਬ ਚੱਲਣਾ, ਉੱਥੇ ਜਾ ਮਾਇਆ ਦੀਆਂ ਥੈਲੀਆਂ ਖਰਚਣੀਆਂ। ਤੂਰਨ ਪੰਥ ਵਿਖੇ ਪੱਗ ਧਰੀਏ, ਇਸ ਕਰਕੇ ਦੇਰੀ ਨਾ ਲਾਈਏ, ਆਪਾਂ ਤਿਆਰ ਹੋ ਕੇ ਬੜੀ ਛੇਤੀ ਸੁਲਤਾਨਪੁਰ ਦੇ ਰਸਤੇ ਵਿੱਚ ਪੈਰ ਰੱਖੀਏ। ਅਸ ਕਹਿ ਸਭ ਹੀ ਸੌਜ ਸੰਭਾਰੀ, ਇਸ ਤਰ੍ਹਾਂ ਕਾਲੂ ਜੀ ਨੇ ਕਹਿ ਕੇ ਜਿਹੜੀ ਸਾਰੀ ਸਮੱਗਰੀ ਜੀ ਸੰਭਾਲ ਲਈ ਹੈ। ਬ੍ਰਿਖਬ ਸਕਟ ਸੋ ਜੋਰੇ ਭਾਰੀ, ਆ ਜਿਹੜਾ ਗੱਡਾ ਉਹਦੇ ਨਾਲ ਤਕੜੇ ਬਲਵਾੜੇ ਬੈਲ ਜੇ ਜੋੜ ਲਏ ਹਨ। ਕਾਲੂ ਲਾਲੂ ਕੀਨੀ ਤਿਆਰੀ, ਇਸ ਤਰ੍ਹਾਂ ਗੁਰੂ ਨਾਨਕ ਦੇ ਪਿਤਾ ਕਾਲੂ ਜੀ ਨੇ, ਚਾਚਾ ਲਾਲੂ ਜੀ ਨੇ ਸੁਲਤਾਨਪੁਰ ਜਾਣ ਦੀ ਤਿਆਰੀ ਕਰ ਲਈ ਹੈ। ਸ੍ਰੀ ਨਾਨਕ ਗੁਣ ਭੰਤ ਉਚਾਰੀ, ਨਾਨਕ ਸਾਹਿਬ ਦੇ ਗੁਣਾਂ ਨੂੰ ਕਹਿੰਦੇ ਐ ਤੇ ਉਚਾਰਨ ਕਰਦੇ, ਦੂਜਿਆਂ ਨੂੰ ਸੁਣਾਉਂਦੇ ਜਾਂ ਉਦਾਰੀ ਆਚਾਰੀ ਕਰਤੱਵ ਜੋ ਗੁਰੂ ਨਾਨਕ ਸਾਹਿਬ ਦੇ ਗੁਣਾਂ ਦੇ ਉਹਨਾਂ ਨੂੰ ਕਹਿੰਦੇ ਆ ਵੀ ਬੜਾ ਉਹਨਾਂ ਦਾ ਵਧੀਆ ਵਰਤਾ ਹੈ। ਕਰਨ ਦਰਸ ਲਾਲਸ ਉਰ ਜਾਗੀ, ਇਸੇ ਤਰ੍ਹਾਂ ਇਹ ਲਾਲੂ ਦੇ ਵੀ ਮਹਾਰਾਜ ਦੇ ਜਾ ਕੇ ਦਰਸ਼ਨ ਕਰੀਏ, ਹਿਰਦੇ ਵਿੱਚ ਇੱਛਾ ਜਾਗੀ ਹੈ। ਜੋ ਮਧ ਕਰ ਪੁਸ਼ਕਰ ਅਨੁਰਾਗੀ, ਇਸ ਤਰ੍ਹਾਂ ਕਹਿੰਦੇ ਭੋਰਾ ਜਿਹੜਾ ਉਹ ਕਮਲਾਂ ਦਾ ਪ੍ਰੇਮੀ ਹੁੰਦਾ ਹੈ, ਜਾਂਦਾ ਉਡਾਰੀ ਮਾਰ ਕੇ ਉਹ ਜਾ ਰਹੇ ਆ ਸਾਰੇ ਹੀ। ਦੋਹਰਾ ਚੱਲੇ ਜਵਹਿ ਸੁਲਤਾਨਪੁਰ, ਕਹਿੰਦੇ ਉਹ ਸੁਲਤਾਨਪੁਰ ਵੱਲ ਨੂੰ ਚੱਲੇ ਹਨ। ਦੁਆਦਸ਼ ਸਭ ਨਰ ਨਾਰ, ਕਹਿੰਦੇ ਮਾਈ ਭਾਈ ਸੀ ਇਸਤਰੀ ਪੁਰਸ਼ ਗਿਣਤੀ ਵਿੱਚ 12 ਸਨ ਸਾਰੇ। ਮਾਤੁਲ ਨਾਨੇ ਹਰਖ ਮਨ, ਮਾਮਾ ਜੀ ਨਾਨਾ ਜੀ ਸਾਰਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਹੈ। ਔਰ ਦਾਸ ਸੁਖਕਾਰ, ਹੋਰ ਕਹਿੰਦੇ ਜਿਹੜੇ ਸੁਖ ਸੁਖ ਸਹਿਤ ਦਾਸਨ ਸੇਵਕ ਹਨੋਬੀ ਨਾਲ ਹੈ। ਚੌਪਈ ਰਾਏ ਸਦਨ ਕਾਲੂ ਤਬ ਗਏ, ਆ ਸੁਲਤਾਨਪੁਰ ਤੋਂ ਜਾਣ ਤੋਂ ਪਹਿਲਾਂ ਕਾਲੂ ਜੀ ਰਾਏ ਬੁਲਾਰ ਦੇ ਘਰ ਵੱਲ ਨੂੰ ਗਏ। ਤਦੋਂ ਨਿਕਟ ਜਾਏ ਉਜਰਤ ਵਚ ਪਇਓ, ਕੋੜ ਜਾ ਕੇ ਰਾਏ ਬੁਲਾਰ ਦੇ ਇਸ ਤਰ੍ਹਾਂ ਇਹਨੇ ਬਚਨ ਕਹੇ ਹਨ। ਮੋਸਤ ਨਾਨਕ ਦਾਸ ਤੁਮਾਰਾ, ਰਾਏ ਬੁਲਾਰ ਜੀ ਮੇਰਾ ਜੋ ਸਪੁੱਤਰ ਗੁਰੂ ਨਾਨਕ ਸਾਹਿਬ ਹੈ ਤੁਹਾਡਾ ਜਿਹੜਾ ਦਾਸ ਹੈ ਉਹ ਭਈ ਸਗਾਈ ਮੁਝ ਹੈ ਹਕਾਰਾ, ਸੁਲਤਾਨਪੁਰ ਵਿੱਚ ਉਹਨਾਂ ਦੀ ਸਗਾਈ ਹੋ ਗਈ ਹੈ, ਸਗਨ ਦੀ ਰਸਮ ਹੋ ਗਈ ਹੈ, ਮੈਨੂੰ ਉੱਥੇ ਸੱਦਿਆ ਗਿਆ ਹੈ। ਤਿਹ ਚੌਕੜ ਖਰਚਨ ਹਮ ਜਾਵੇ ਹੈ, ਰਾਏ ਬੁਲਾਰ ਜੀ ਹੁਣ ਉੱਥੇ ਅਸੀਂ ਧੰਦੀਆਂ ਥੈਲੀਆਂ ਖਰਚਣ ਜਾਵਾਂਗੇ। ਜੇ ਆਏਸ ਜਬ ਅਬ ਤੁਮਰੀ ਪਾਵੇ ਹੈ, ਰਾਏ ਬੁਲਾਰ ਜੀ ਹੁਣ ਤੁਹਾਡੀ ਮੈਂ ਆਗਿਆ ਜਾਇਜ਼ਤ ਪਾ ਲਵਾਂ। ਸੁਣ ਕਾਲੂ ਵਚ ਬੋਲਿਓ ਰਾਓ, ਕਾਲੂ ਜੀ ਦੇ ਬਚਨਾਂ ਨੂੰ ਸੁਣ ਕੇ ਰਾਏ ਬੁਲਾਰ ਬਚਨ ਬੋਲਿਆ ਹੈ। ਅਸਬਿਦ ਨਹਿ ਕਹ ਬੈਨ ਬਜਾਓ, ਇਸ ਤਰ੍ਹਾਂ ਦਾ ਜਿਹੜਾ ਅਯੋਗ ਜਿਹਾ ਬਚਨ ਅਨੁਚਿਤਾ ਬਹਿ ਜਾ, ਤੂੰ ਬਿਲਕੁਲ ਨਾ ਆਖੀ ਤੇ ਨਾ ਆਖ। ਨਾਨਕ ਹਮਰੋ ਸਵਾਮੀ ਜਨ, ਤੂੰ ਕਹੀ ਜਾਨਾ ਵੀ ਗੁਰੂ ਨਾਨਕ ਸਾਹਿਬ ਤੁਹਾਡਾ ਦਾਸ ਸੇਵਕ, ਕਹਿੰਦੇ ਗੁਰੂ ਨਾਨਕ ਸਾਹਿਬ ਤਾਂ ਸਾਡੇ ਸਵਾਮੀ ਹੈ, ਅਸੀਂ ਉਹਨਾਂ ਦੇ ਦਾਸ ਹਾਂ। ਹਾਂ ਕਿੰਕਰ ਕੇ ਥਾਨ ਪਰਮਾਨੋ, ਹਾਂ ਤੂੰ ਮੰਨਣਾ ਮੈਂ ਉਹਨਾਂ ਦੇ ਦਾਸਾਂ ਦੇ ਥਾਂ, ਜਿਵੇਂ ਹੋਰ ਬੇਅੰਤ ਉਹਨਾਂ ਦੇ ਸਿੱਖ ਸੇ ਉਹਨਾਂ ਵਰਗਾ ਮੈਂ ਰਾਏ ਬੁਲਾਰ ਵੀ ਦਾਸ ਸੇਵਕ ਹਾਂ। ਕਰੁਣਾ ਕਰੈ ਜ ਨਾਨਕ ਮੋ ਪਰ, ਸਵਾਮੀ ਗੁਰੂ ਨਾਨਕ ਸਾਹਿਬ ਜੇ ਮੇਰੇ ਉੱਪਰ ਮਿਹਰ ਕਰਨ, ਯਹੀ ਮਨੀਖਾ ਮਨ ਮੈਂ ਹੋ ਥਿਰ, ਮੇਰੇ ਮਨ ਦੇ ਅੰਦਰ ਇਸ ਤਰ੍ਹਾਂ ਦੀ ਕਹਿੰਦੇ ਬੁੱਧੀ ਦੇ ਅੰਦਰ ਇੱਛਾ ਖਾਹ ਜਾਂ ਚਾਹਨਾ ਟਿਕੀ ਰਹੇ। ਬਚਨ ਉਚਾਰਹ ਬਹਰ ਨ ਐਸੇ, ਕਾਲੂ ਜਿਹੜਾ ਪਹਿਲਾਂ ਜਿਵੇਂ ਤੂੰ ਕਹਿਤਾ ਕਹਿਤਾ, ਮੁੜ ਕੇ ਇਹੋ ਜਿਹਾ ਬਚਨ ਨਾ ਕਦੇ ਤੂੰ ਆਖੀ ਜਵਾਨ ਤੋਂ ਵੀ ਗੁਰੂ ਨਾਨਕ ਸਾਹਿਬ ਤੁਹਾਡੇ ਦਾਸ ਹੈ, ਗੁਰੂ ਨਾਨਕ ਸਾਹਿਬ ਮੇਰੇ ਮਾਲਕ ਹਨ, ਸਵਾਮੀ ਜੀ ਹੈ, ਮੈਂ ਉਹਨਾਂ ਦਾ ਦਾਸ ਹਾਂ। ਹੋਇ ਅਨ ਜਾਨ ਕਹੇ ਅਬ ਜੈਸੇ, ਇਸ ਤਰ੍ਹਾਂ ਬੇਸਮਝੀ ਬਣੇ ਵਿੱਚ ਹੋ ਕੇ ਤੂੰ ਆ ਕਹਿ ਦਿੱਤੇ ਵੀ ਗੁਰੂ ਨਾਨਕ ਤੁਹਾਡਾ ਦਾਸ ਹੈ, ਮੇਰਾ ਪੁੱਤਰ, ਮੈਂ ਜਾ ਰਿਹਾ ਉੱਥੇ। ਮਹਿਮਾ ਲਖਤ ਨਾ ਨਿਜ ਸੁਤ ਜਾਣੈ, ਕਾਲੂ ਤੂੰ ਆਪਣੇ ਨੂੰ ਪੁੱਤਰ ਨੂੰ ਹੀ ਪੁੱਤਰ ਕਰਕੇ ਜਾਣਦਾ, ਤੂੰ ਮਹਿਮਾ ਨੀ ਉਹਨਾਂ ਦੀ ਸਮਝਦਾ ਹੈ। ਤਿੰਨ ਲੋਕ ਜਿਸ ਆਏ ਸਮਾਨ, ਗੁਰੂ ਨਾਨਕ ਸਾਹਿਬ ਜੀ ਤਾਂ ਉਹ ਹੈ ਤਿੰਨੇ ਲੋਕ ਜਿਨ੍ਹਾਂ ਦੀ ਆਗਿਆ ਮੰਨਦੇ। ਦੋਹਰਾ ਜਾਹੋ ਅਬੈ ਸੁਲਤਾਨਪੁਰ, ਚੰਗਾ ਵੀ ਕਾਲੂ ਹੁਣ ਤੂੰ ਸੁਲਤਾਨਪੁਰ ਚਲਿਆ ਜਾ, ਚੌਕੜ ਖਰਚਾ ਹੋ ਜੋਏ, ਉੱਥੇ ਜਾ ਕੇ ਧੰਦੀਆਂ ਖੇਲੀਆਂ ਖਰਚ ਦਾਨ ਕਰ ਸਿੱਟ ਉੱਪਰ ਦੀ, ਮਿਲ ਸ੍ਰੀ ਨਾਨਕ ਸੰਗ ਤੁਮ, ਬਾਕੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲ ਜੁਲ ਕੇ, ਨਹਿ ਦੁਰ ਬਾਕ ਬਗੋਏ, ਆਪਣੇ ਸੁਭਾਅ ਮੁਤਾਬਕ ਤੂੰ ਜਾ ਕੇ ਉੱਥੇ ਮਾੜੇ ਬਚਨਾਂ ਉਹਨਾਂ ਨੂੰ ਬੋਲਣ ਵੀ ਗਾਲਾਂ ਨਾ ਕੱਢਣ ਲੱਗ ਪਈ ਕਿਤੇ। ਚੌਪਈ ਸੁਣ ਕਰ ਕਾਲੂ ਗਿਰਾ ਅਲਾਈ, ਉਸ ਵੇਲੇ ਰਾਏ ਬੁਲਾਰ ਤੋਂ ਸੁਣ ਕੇ ਕਾਲੂ ਜੀ ਨੇ ਬਚਨ ਕਿਹਾ, ਉਰ ਸੰਦੇਹ ਨਾ ਪਾਵ ਹਰਾਈ, ਇਹ ਰਾਜਾ ਰਾਏ ਬੁਲਾਰ ਜੀ ਰਾਈ ਜਿੰਨਾ ਵੀ ਸੰਸਾ ਨਾ ਦੇ ਵਿੱਚ ਕੋਈ ਸ਼ੰਕਾ ਨਾ ਕਰੋ, ਭਲੇ ਬਚਨ ਆਪ ਭਾਖਣ ਕੀਜੈ, ਮੈਂ ਤਾਂ ਹੁਣ ਚੰਗੇ ਬਚਨ ਹੀ ਜਾ ਕੇ ਉਹਨਾਂ ਨੂੰ ਕਹਿਣਾ ਕਰਾਂਗਾ। ਰਾਏ ਬੁਲਾਰ ਕਹਿੰਦਾ ਤੂੰ ਜਾ ਕੇ ਚੰਗੇ ਬਚਨ ਕਹਿਣਾ ਕਰੀ, ਕੁਸ਼ਲ ਸ੍ਰੇ ਕੀ ਆਇਸ ਦੀਜੈ, ਆਪਣੇ ਵੱਲੋਂ ਵੀ ਰਾਜੀ ਬਾਜੀ ਆ, ਇਹ ਸਾਰੀ ਸੁੱਖ ਸਾਨ ਦੱਸ ਦੇ ਕਹਿ ਦੇ, ਹੈ ਕਾਲੂ ਤੂੰ ਬੋਲ ਵਿਗਾਰਾ। ਰਾਏ ਬੁਲਾਰ ਬੋਲਿਆ ਕਹਿੰਦੇ ਕਾਲੂ ਤੂੰ ਬੋਲ ਵਿਗਾੜ ਹੈ, ਐਵੇਂ ਵਿਗਾੜ ਵਾਲੇ ਬਚਨ ਬੋਲਣ ਵਾਲਾ ਹੈ, ਜਾਂ ਤੇ ਵਰਜਨ ਬਚਨ ਉਚਾਰਾ, ਇਸ ਕਰਕੇ ਜਾਣ ਸਮੇਂ ਤੈਨੂੰ ਕਹਿੰਦੇ ਰੋਕਣ ਵਾਸਤੇ ਮੈਂ ਬਚਨ ਕਿਹਾ, ਵਿਚਾਰ ਨਾਲ ਵੀ ਤੂੰ ਪੁੱਠਾ ਬੋਲ ਜਾਨਾ ਹੁੰਦਾ ਆਪਣੇ ਸੁਭਾਅ ਮੁਤਾਬਕ, ਇਹਾ ਰਹਿਤ ਜਬ ਕਰਤ ਲੜਾਈ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਤੇਰੇ ਘਰੇ ਰਹਿੰਦੇ ਸੀ, ਰੋਜ਼ ਦੀ ਲੜਾਈ ਤੂੰ ਕਰਦਾ ਹੁੰਦਾ ਸੀ। ਤਹਿ ਕਹੀਏ ਬੈਨ ਬਜਾਈ। ਇਸ ਕਰਕੇ ਹੁਣ ਤੂੰ ਉੱਥੇ ਚੱਲਿਆ ਉੱਥੇ ਨਾ ਅਯੋਗ ਜੇ ਬਚਨ ਤੂੰ ਕਲੀ ਉੱਥੇ ਨਾ ਪੁੱਠਾ ਸਿੱਧਾ ਜਾ ਬੋਲਣ ਲੱਗ ਪਈ। ਸੁਣ ਹੋ ਰਾਏ ਜੀ ਸ਼ੁਭ ਮਤ ਦਾਨੀ। ਆ ਸਵੇਰੇ ਕਹਿਣ ਲੱਗਾ ਰਾਏ ਬੁਲਾਰ ਜੀ ਸੁਣੋ ਤੁਸੀਂ ਚੰਗੇ ਅਕਲ ਦੇਣ ਵਾਲੇ ਹੋ। ਤੁਮ ਪਰਮੇਸ਼ਰ ਕੇ ਅਸਥਾਨੀ। ਇਹ ਤਾਂ ਕਹਿੰਦੇ ਮੇਰੇ ਥਾਂ ਕਹਿੰਦੇ ਜਿਵੇਂ ਕੋਈ ਪਰਮੇਸ਼ਰ ਹੋਵੇ, ਮੈਂ ਤਾਂ ਤੁਹਾਨੂੰ ਰੱਬ ਵਰਗਾ ਮੰਨਦਾ। ਇੱਕ ਸੁੱਤ ਹਮਰੈ ਨਾਨਕ ਪਿਆਰੋ। ਦੇਖ ਲਓ ਰਾਏ ਬੁਲਾਰ ਜੀ ਇੱਕੋ ਇੱਕ ਸੁਪੁੱਤਰ ਗੁਰੂ ਨਾਨਕ ਹੈ, ਸਾਨੂੰ ਬਹੁਤ ਪਿਆਰਾ। ਮਿਲਤੇ ਕਿਉਂ ਦੋ ਦੁਰਬਾਕ ਉਚਾਰਾ। ਉਹਨਾਂ ਨੂੰ ਮਿਲ ਕੇ ਮੈਂ ਭਲਾ ਕਿਵੇਂ ਖੋਟੇ ਬਚਨ ਕਿਉਂ ਕਿਉਂ ਉਹਨਾਂ ਨੂੰ ਗਾਲਾਂ ਦੇਵਾਂਗਾ। ਰਾਹੇ ਕਹੇ ਕਰ ਕਾਰਜ ਜਾਏ। ਉਸ ਵੇਲੇ ਰਾਏ ਬੁਲਾਰ ਨੇ ਕਹਿ ਦਿੱਤਾ ਵੀ ਚੰਗਾ ਕਾਲੂ ਜਾ ਕੇ ਸਾਰਾ ਇਹ ਤੂੰ ਕੰਮ ਹੁਣ ਕਰ ਲੈ, ਚਾਹੋ ਤੇ ਸਾਰਾ ਖੁਸ਼ੀਆਂ ਮਨਾ ਲੈ। ਕਰ ਹੈ ਤੁਮਰੋ ਭਲੋ ਖੁਦਾਏ। ਜਿਹੜਾ ਖੁਦਾ ਉਹ ਤੇਰਾ ਭਲਾ ਕਰੇ ਚੰਗਾ ਪਾਰੇ। ਮੁਝ ਦਿਸਦੇ ਕਰ ਅਧਿਕ ਸੁਨੇਹਾ। ਮੇਰੇ ਤਰਫੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਹੁਤ ਪ੍ਰੇਮ ਪਿਆਰ ਤੂੰ ਕਰਨਾ ਹੈ। ਪਰ ਸੋਹ ਪਦ ਅਨਕੰਪਾ ਗੇਹਾ। ਕਿਰਪਾ ਦੇ ਕਰ ਗੁਰੂ ਨਾਨਕ ਸਾਹਿਬ ਮੇਰੇ ਵੱਲੋਂ ਉਹਨਾਂ ਦੇ ਚਰਨ ਛੋਣੇ, ਚਰਨ ਹੀ ਹੱਥ ਲਾਉਣਾ ਤੂੰ ਜਾ ਕੇ ਮੇਰੇ ਵੱਲੋਂ। ਦੋਹਰਾ ਘਨੀ ਬੰਦਗੀ ਕੀਜੀਏ। ਮੇਰੇ ਵੱਲੋਂ ਬਹੁਤ ਹੀ ਉਹਨਾਂ ਦੇ ਅੱਗੇ ਬੇਨਤੀਆਂ ਕਰਨੀਆਂ। ਕਮਲ ਨੈਣ ਡਿੱਗ ਜਾਏ। ਕਮਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਹਜ਼ੂਰੀ ਵਿੱਚ ਜਾ ਕੇ ਕਰ ਬੰਧਨ ਕਾਲੂ ਚੱਲਿਓ। ਰਾਏ ਬੁਲਾਰ ਨੂੰ ਮੱਥਾ ਟੇਕ ਕੇ ਕਾਲੂ ਜੀ ਚੱਲ ਪਏ ਹਨ। ਮਾਨੀ ਰਾਏ ਰਜਾਏ। ਰਾਏ ਬੁਲਾਰ ਦੀ ਆਗਿਆ ਸੀ ਉਹਨੂੰ ਮੰਨ ਲਿਆ ਇਸ ਨੇ। ਚੌਪਈ ਸਕਟੇ ਪਰ ਆਰੂਢਤ ਹੋਏ। ਉਹ ਸਵੇਰੇ ਕਹਿੰਦੇ ਗੱਡੇ ਦੇ ਉੱਪਰ ਸਾਰੇ ਚੜ ਗਏ, ਸਵਾਰ ਹੋ ਗਏ। ਚਲਤ ਭਏ ਸਭ ਸ਼ੋਕ ਬਿਗੋਏ। ਸ਼ੋਕਾਂ ਨੂੰ ਗਮਾਂ ਨੂੰ ਛੱਡ ਕੇ ਖੁਸ਼ੀ ਵੀ ਸਾਰੇ ਚੱਲ ਪਏ ਹਨ। ਸੁੱਤ ਕੀ ਪ੍ਰੀਤ ਵਧੇ ਸੰਗ ਡੋਰੀ। ਇਸ ਤਰ੍ਹਾਂ ਪੁੱਤਰ ਦੀ ਪ੍ਰੀਤੀ ਰੂਪੀ ਡੋਰੇ ਨਾਲ ਬੱਝੇ ਹੋਏ। ਮਨ ਹੋ ਮੀਨ ਕਰਕੇ ਕਰ ਜੋਰੀ। ਮਨੋ ਕਹਿੰਦੇ ਜਿਹੜੇ ਮੱਛ ਹੈ ਉਹੀ ਬਲ ਨਾਲ ਖਿੱਚੇ ਜਾ ਰਹੇ। ਖਰਚ ਸਮਾਜ ਲੀਨ ਵਿਦ ਨਾਨਾ। ਜਿਹੜਾ ਕਹਿੰਦੇ ਖਰਚ ਕਰਨਾ ਉੱਥੇ ਦਾਨ ਪੁੰਨ ਕਰਨਾ, ਉਹ ਸਾਜੋ ਸਮਾਨ ਤਰ੍ਹਾਂ ਤਰ੍ਹਾਂ ਦਾ ਲੈ ਲਿਆ। ਦਿਨ ਪ੍ਰਾਤ ਅੱਧ ਕਹਿ ਕੀਨ ਪਿਆਨਾ। ਹਮੇਸ਼ਾ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਹੀ ਰਸਤਾ ਚੱਲਣਾ ਕੀਤਾ ਹੈ। ਘਰ ਕੋ ਡੂਮ ਸੰਗ ਮਰਦਾਨਾ। ਜੋ ਇਸੇ ਤਰ੍ਹਾਂ ਬੇਦੀਆਂ ਦੇ ਘਰ ਦਾ ਜਿਹੜਾ ਡੂਮ ਰਾਸੀ ਸੀ ਜਿਹਦਾ ਨਾਮ ਸੀ ਭਾਈ ਮਰਦਾਨਾ ਜੀ। ਜਿਸ ਕੇ ਜਾਗੇ ਭਾਗ ਮਹਾਨਾ। ਇਸ ਮਰਦਾਨੇ ਦੇ ਵੀ ਬਹੁਤ ਹੀ ਪਿਛਲੇ ਕੁਝ ਚੰਗੇ ਭਾਗ ਜਾਗੇ ਹਨ। ਪੁਰ ਸੁਲਤਾਨ ਵਿਖੇ ਚੱਲ ਆਏ। ਇਹ ਵੀ ਕਹਿੰਦੇ ਗੁਰੂ ਕਾਲੂ ਜੀ ਦੇ ਨਾਲ ਭਾਈ ਮਰਦਾਨਾ ਜੀ ਸੁਲਤਾਨਪੁਰੀ ਚੱਲ ਆਇਆ। ਨਰ ਨਾਰੀ ਸਭ ਦੇਤ ਵਧਾਏ। ਇੰਨੀਆਂ ਇਸਤਰੀ ਪੁਰਸ਼ ਹੈ ਸਭ ਵਧਾਈਆਂ ਦੇ ਰਹੇ ਹਨ। ਉਤਰ ਸਕਟ ਪਰ ਤੇ ਤਿਹ ਸਭ ਹੀ। ਉਸ ਵੇਲੇ ਜਦੋਂ ਆ ਗਿਆ ਸੁਲਤਾਨਪੁਰ ਸਾਰੇ ਆਪੋ ਆਪਣੇ ਗੱਡਿਆਂ ਤੋਂ ਹੇਠੇ ਜੇ ਉਤਰੇ ਹਨ। ਧਾਮ ਜਰਾਮ ਪ੍ਰਵੇਸ਼ੇ ਤਬ ਹੀ। ਜਿੱਥੇ ਜੈ ਰਾਮ ਦਾ ਘਰ ਹੈ ਦਰਵਾਜੇ ਰਾਹੀਂ ਅੰਦਰ ਪ੍ਰਵੇਸ਼ ਹੋ ਗਏ ਸਾਰੇ ਹੀ। ਮਿਲੀ ਨਾਨਕੀ ਨੇਹ ਕਨੇਰਾ। ਬਹੁਤ ਮੋਹ ਪਿਆਰ ਕਰਦੇ ਕਿਉਂਕਿ ਨਾਨਕੀ ਜੀ ਆ ਕੇ ਮਿਲੇ ਹਨ। ਮਾਤ ਅੰਕਲੇ ਸਿਰ ਕਰ ਫੇਰਾ। ਮਾਤਾ ਨੇ ਆਪਣੀ ਜੱਫੀ ਵਿੱਚ ਲੈ ਕੇ ਪੁੱਤਰੀ ਦੇ ਸਿਰ ਤੇ ਹੱਥ ਜਾ ਫੇਰਿਆ ਹੈ। ਕਾਲੂ ਕੀ ਪ੍ਰਤ ਵਰਤਾ ਕੁਮਾਰੀ। ਜਿਹੜਾ ਕਾਲੂ ਹੈ ਉਹਦੀ ਪ੍ਰਤ ਵਰਤਾ ਇਸ ਪੁੱਤਰੀ ਹੈ ਲੜਕੀ ਨਾਨਕੀ ਹੈ। ਰੂਪਸ਼ੀਲ ਗੁਣ ਪੂਰਨ ਚਾਰੀ। ਇਸੇ ਤਰ੍ਹਾਂ ਚੰਗੇ ਸੂਰ ਵਾਲੀ ਸੀਰ ਸੁਭਾਅ ਵਾਲੀ ਹੈ, ਸੁੰਦਰ ਗੁਣਾਂ ਦੇ ਨਾਲ ਪੂਰਨ ਹੈ। ਮਿਲ ਸਭ ਹਿੰਸੋ ਆਨੰਦ ਦੀਨਾ। ਸਾਰਿਆਂ ਨੇ ਮਿਲ ਜੁਲ ਕੇ ਇਉਂ ਕਹਿੰਦੇ ਨਾਨਕੀ ਨੂੰ ਆਨੰਦ ਬਖਸ਼ਿਆ ਹੈ। ਜਥਾ ਉਚਿਤ ਤਿਉਂ ਆਦਰ ਕੀਨਾ। ਨਾਨਕੀ ਜੀ ਨੇ ਜਿਵੇਂ ਜੋਗ ਸੀ ਉਸੇ ਤਰ੍ਹਾਂ ਨੰਬਰਵਾਰ ਸਾਰਿਆਂ ਦਾ ਸਤਿਕਾਰ ਕੀਤਾ ਹੈ। ਆਏ ਵਹਿਰ ਤੇ ਤਬੈ ਜਰਾਮਾ। ਇਹਨੇ ਨੂੰ ਜਿਹੜੇ ਜੈ ਰਾਮ ਜੀ ਬਾਹਰ ਕਿਤੇ ਗਏ ਸੀ ਉਹ ਵਾਪਸ ਆ ਗਏ। ਸਭ ਹਿਨ ਸੋਮੇ ਲਕੀਨ ਪ੍ਰਣਾਮਾ। ਸਾਰਿਆਂ ਨਾਲ ਮਿਲ ਜੁਲ ਕੇ ਉਹਨੇ ਵਾਰੀ ਵਾਰੀ ਨਮਸ਼ਕਾਰ ਕੀਤੀ। ਸ੍ਰੀ ਨਾਨਕ ਸੁਣ ਆਵ ਪਾਵਨ ਕਾਲੂ। ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਖੱਟ ਸਾਹਿਬ ਤੇ ਸੁਣਿਆ ਵੀ ਸਾਡੇ ਪਿਤਾ ਕਾਲੂ ਜੀ ਆ ਪਹੁੰਚੇ, ਉੱਠ ਕਰ ਗਮਨੇ ਸਾਧਨ ਉਤਾਲੂ। ਆਪ ਵੀ ਖੱਟ ਸਾਹਿਬ ਤੋਂ ਉੱਠ ਕੇ ਬੜੀ ਛੇਤੀ ਘਰ ਵੱਲ ਨੂੰ ਚੱਲ ਪਏ ਨੇ। ਧਾਰਿਓ ਪਦ ਪੰਕਜ ਪਰ ਸੀਸਾ। ਸਵੇਰੇ ਪਿਤਾ ਦੇ ਚਰਨਾਂ ਕਮਲਾਂ ਤੇ ਜਾ ਸੀਸ ਰੱਖਿਆ ਹੈ। ਦੀਨੀ ਕਾਲੂ ਅਧਿਕ ਅਸੀਸਾ। ਸਵੇਰੇ ਕਾਲੂ ਜੀ ਨੇ ਬਹੁਤ ਆਸ਼ੀਰਵਾਦਾਂ ਦਿੱਤੀਆਂ ਵੀ ਚਿਰੰਜੀਵੀ ਹੋਵੋ ਸੁਪੁੱਤਰ। ਸੁੰਗਤ ਮਸਤਕ ਭਰ ਭਰ ਕੌਰੀ। ਇਸ ਤਰ੍ਹਾਂ ਜੱਫੀ ਵਿੱਚ ਲੈ ਕੇ ਤੇ ਮੱਥਾ ਚੁੰਮ ਰਿਹਾ ਹੈ। ਵੇਖਿਆ ਹੈ ਮੁੱਖ ਕੋ ਸਭ ਸੁਖ ਠੌਰੀ। ਜੋ ਸਾਰੇ ਸੁਖਾਂ ਦੇ ਜਾ ਥਾਂ ਹਨ ਉਹਨਾਂ ਦੇ ਮੁੱਖ ਨੂੰ ਵੇਖ ਰਿਹਾ ਖਾਲੂ। ਪਰਮ ਪ੍ਰੇਮ ਪੁੱਲ ਕਾਵਲ ਅੰਗਾ। ਬਹੁਤ ਹੀ ਪ੍ਰੇਮ ਵਿੱਚ ਆਉਣ ਕਰਕੇ ਅੰਗਾਂ ਵਿੱਚ ਪੁਲਕਾਵਲੀ ਆ ਗਈ। ਖੁਸ਼ੀ ਨੂੰ ਕੰਢੇ ਖੜੇ ਹੋ ਗਏ ਕਾਲੂ ਜੀ ਦੇ। ਕਰਤ ਪਿਆਰ ਔਰ ਸੰਗ ਉਮੰਗਾ। ਕਹਿੰਦੇ ਹਿਰਦੇ ਚਾਰ ਸ਼ਾਹ ਨਾਲ ਪ੍ਰੇਮ ਪਿਆਰ ਕਰ ਰਿਹਾ ਸਪੁੱਤਰ ਨਾਲ। ਦੋਹਰਾ ਗਤ ਦਾਨੀ ਬੂਜਤ ਭਏ। ਸਵੇਰੇ ਜੋ ਮੁਕਤੀ ਦੇਣ ਵਾਲੇ ਗੁਰੂ ਨਾਨਕ ਸਾਹਿਬ ਪਿਤਾ ਨੂੰ ਪੁੱਛਣ ਲੱਗ ਪਏ। ਭਨ ਹੋ ਜਨ ਨਕ ਸਮਝਾਏ। ਪਿਤਾ ਜੀ ਸਾਨੂੰ ਸਮਝਾ ਕੇ ਦੱਸੋ। ਤਨ ਅਨਾਮ ਮਨ ਆਨੰਦ ਹੈ। ਕਹਿੰਦੇ ਸਰੀਰ ਕਰਕੇ ਨਿਰੋਗ ਹੈ, ਮਨ ਕਰਕੇ ਆਨੰਦ ਖੁਸ਼ ਹੈ। ਤਲਵੰਡੀ ਮੇ ਰਾਏ। ਤਲਵੰਡੀ ਦੇ ਵਿੱਚ ਰਾਏ ਬੁਲਾਰ ਸਰੀਰ ਕਰਕੇ ਨਿਰੋਗ ਹੈ, ਮਨ ਕਰਕੇ ਉਹ ਆਨੰਦ ਖੁਸ਼ ਹੈ। ਚੌਪਈ ਕਾਲੂ ਕਹਿਤ ਭਇਓ ਸੁਨ ਤਾਤਾ। ਸਵੇਰੇ ਕਾਲੂ ਜੀ ਸੁਣ ਕੇ ਕਹਿਣ ਲੱਗਿਆ ਹੀ ਗੁਰੂ ਨਾਨਕ ਸਾਹਿਬ ਸੁਪੁੱਤਰ ਵਿਸਰ ਗਈ ਥੀ ਉਰਤੇ ਬਾਤਾ। ਰਾਏ ਬੁਲਾਰ ਦੀ ਗੱਲ ਸੀ ਉਹ ਤਾਂ ਖੁਸ਼ੀ ਵਿੱਚ ਮੇਰੇ ਹਿਰਦੇ ਵਿੱਚ ਹੀ ਭੁੱਲ ਭੁੱਲ ਆ ਗਈ ਸੀ। ਤੁਮ ਕਰਵਾਏ ਦੀਏ ਮੋਹ ਯਾਦੂ। ਤੁਸੀਂ ਬਹੁਤ ਚੰਗਾ ਕੀਤਾ, ਰਾਏ ਬੁਲਾਰ ਦੀ ਗੱਲ ਨੂੰ ਤੁਸੀਂ ਮੈਨੂੰ ਯਾਦ ਕਰਵਾ ਦਿੱਤਾ। ਸਭ ਹੈ ਕੁਸ਼ਲ ਤਹਿ ਪ੍ਰਭੂ ਪ੍ਰਸਾਦੂ। ਪਰਮੇਸ਼ਰ ਦੀ ਕਿਰਪਾ ਨਾਲ ਰਾਏ ਬੁਲਾਰ ਨੂੰ ਸਭ ਤਰ੍ਹਾਂ ਦੀ ਕਹਿੰਦੇ ਸੁਖ ਆਨੰਦ ਹੈ, ਰਾਜੀ ਖੁਸ਼ੀ ਹੈ। ਪਰਮ ਪ੍ਰੇਮ ਸੋ ਤੇ ਮਤ ਪੂਰੀ। ਬੜੇ ਪ੍ਰੇਮ ਪਿਆਰ ਨਾਲ ਉਹਦੀ ਜਿਹੜੀ ਬੁੱਧੀ ਹੈ ਮਤ ਪਰੀ ਹੈ। ਕਰੀ ਬੰਦਗੀ ਤੁਮ ਸੋ ਪੂਰੀ। ਪਾਸ ਉਹਨਾਂ ਨੇ ਬਹੁਤ ਹੀ ਬੇਨਤੀਆਂ ਕੀਤੀਆਂ, ਬੇਨਤੀ ਦੇ ਲਫ਼ਜ਼ ਕਹੇ। ਕਹਿਓ ਪ੍ਰੀਤ ਸੋ ਤਬ ਪਦ ਪਰਸਨ। ਉਹਨੇ ਪ੍ਰੀਤੀ ਵਿੱਚ ਕਿਹਾ ਵੀ ਮੇਰੇ ਵੱਲੋਂ ਗੁਰੂ ਨਾਨਕ ਸਾਹਿਬ ਦੇ ਚਰਨ ਛੋਹਣੇ ਤੈ ਨੇ। ਜਿਸ ਕੋ ਲਾਲਸ ਨਿਸ ਦਿਨ ਦਰਸ਼ਨ। ਇਹ ਗੁਰੂ ਨਾਨਕ ਸਾਹਿਬ ਜਿਸ ਰਾਏ ਬੁਲਾਰ ਨੂੰ ਤੁਹਾਡੇ ਦਰਸ਼ਨ ਕਰਨ ਦੀ ਦਿਨੇ ਰਾਤ ਬੜੀ ਚਿੰਚਾ ਨਾ ਇੱਛਾ ਹੈ। ਸੁਣ ਸੰਦੇਸ਼ ਪ੍ਰੇ ਉੱਠੇ ਬਹੋਰੀ। ਕਹਿੰਦੇ ਪਿਆਰੇ ਦਾ ਸੁਨੇਹਾ ਸੁਣ ਕੇ ਗੁਰੂ ਮਹਾਰਾ ਉੱਠ ਖੜੋਤੇ ਹਨ। ਗਏ ਮਾਤ ਢਿੱਗ ਦੁਆਕਾਰ ਜੋਰੀ। ਜਿੱਥੇ ਮਾਤਾ ਤ੍ਰਿਪਤਾ ਜੀ ਭੈਣ ਕੋਲ ਬੈਠੇ ਸਨ ਉੱਥੇ ਦੋਵੇਂ ਹੱਥ ਜੋੜ ਕੇ ਗਏ ਗੁਰੂ ਨਾਨਕ ਸਾਹਿਬ ਜੀ। ਧਰਿਓ ਜੁਗਲ ਚਰਨਨ ਪਰ ਮਾਥਾ। ਸੰਸਾਰ ਰੀਤੀ ਪੂਰੀ ਕਰਦਿਆਂ ਹੋਇਆ ਮੱਥਾ ਆਪ ਜੀ ਨੇ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਰੱਖ ਦਿੱਤਾ ਮਾਤਾ ਦੇ। ਕੰਠ ਲਗਾਏ ਭੁਜ ਗਹਿ ਹੱਥ। ਸਵੇਰੇ ਮਾਤਾ ਨੇ ਬਾਹਾਂ ਤੋਂ ਫੜ ਕੇ ਤੇ ਆਪਣੇ ਗਲ ਨਾਲ ਲਗਾ ਲਿਆ ਹੈ। ਸਜਲ ਬਿਲੋਚਨ ਆਨਸੁਨ ਪਾਤੀ। ਨੇਤਰ ਜਲ ਸਹਿਤ ਹੋ ਗਏ ਹਨ, ਨੇਤਰ ਅੱਖਾਂ ਵਿੱਚੋਂ ਕੋਈ ਅਥਰੂ ਜੇ ਕਰਨ ਲੱਗੇ ਹਨ। ਪਰ ਆਨੰਦ ਭੀ ਸੀਤਲ ਛਾਤੀ। ਆਨੰਦ ਵਿੱਚ ਭਰਿਆ ਹੋਇਆ ਮਾਂ ਦੀ ਜਿਹੜੀ ਛਾਤੀ ਹੈ ਦਿਲ ਠੰਡਾ ਠਾਰ ਹੋ ਗਿਆ ਹੈ। ਤਨ ਜੋ ਬਦਨ ਸਭ ਸਦਨ ਬਿਲੋਕੀ। ਇਸ ਤਰ੍ਹਾਂ ਜਿਹੜਾ ਪੁੱਤਰ ਦਾ ਮੱਖ ਹੈ ਉਹਦੀ ਕਹਿੰਦੇ ਜਿਹੜੀ ਸੋਭਾ ਦਾ ਕਰ ਜਿਹੜਾ ਮੁੱਖ ਹੈ ਵਿਕਿਆ ਹੈ। ਉਤਸਵ ਸਮੈ ਜਾਨ ਅਸ ਰੋਕੀ। ਖੁਸ਼ੀ ਦਾ ਉਤਸ਼ਾਹ ਦਾ ਸਮਾਂ ਜਾਣ ਕੇ ਅਥਰੂ ਜਿਹੇ ਜਿਹੜੇ ਡਿੱਗ ਸੀ ਉਹਨਾਂ ਨੂੰ ਝਟਪਟ ਮਾਤਾ ਨੇ ਰੋਕ ਲਿਆ ਹੈ। ਦੈਵ ਪ੍ਰਭਾਵ ਵਹਿ ਕੀਨ ਵਿਯੋਗਨ। ਪਰਮੇਸ਼ਰ ਦੇ ਕਹਿੰਦੇ ਪ੍ਰਭਾਵ ਨੇ, ਭਾਵੀ ਨੇ, ਪ੍ਰਤਾਪ ਨੇ, ਦੇਖੋ ਮਹਾਂਪੁਰਸ਼ ਦਾ ਵਿਛੋੜਾ ਪਾ ਛੱਡਿਆ, ਕਿਛੋੜਾ ਕਰ ਦਿੱਤਾ ਹੈ। ਨਹਿ ਮੁਜ ਸੁਖ ਦੀਏ ਸੁੱਤ ਸੰਜੋਗਨ। ਹਾਂ, ਪਰਮੇਸ਼ਰ ਨੇ ਕਹਿੰਦੇ ਪੁੱਤਰ ਦੇ ਮੇਲ ਮਿਲਾਪ ਦਾ ਮੈਨੂੰ ਸੁਖ ਨਹੀਂ ਬਖਸ਼ਿਆ ਹੈ। ਤਦ ਭਲਖ ਹੋ ਮੈਂ ਨਿਜ ਵੱਡ ਭਾਗੀ। ਹਾਂ ਵੀ ਕਹਿੰਦੇ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੀ ਅੱਜ ਜਾਣਦੀ ਹਾਂ। ਸੁੱਤ ਉਤ ਸਭ ਆਪ ਦੇਖਣ ਲਾਗੀ। ਪੁੱਤਰ ਦਾ ਮੰਗਣਾ ਹੋਇਆ ਉਹ ਚਾਵਰ ਸ਼ਾਹ ਦਾ ਸਮਾਂ ਮੈਂ ਦੇਖਣ ਲੱਗੀ, ਖੁਸ਼ੀ ਮਨਾਉਣ ਲੱਗੀ ਹਾਂ, ਮੈਂ ਵੱਡ ਭਾਗਣ ਹਾਂ। ਬਾਰ ਬਾਰ ਜਾਵਹਿ ਬਲਿਹਾਰੀ। ਇਸ ਤਰ੍ਹਾਂ ਪੁੱਤਰ ਦੇ ਸੀਸ ਰੱਖ ਕੇ ਬਾਰ ਬਾਰ ਕੁਰਬਾਨ ਹੁੰਦੀ ਹੈ। ਤ੍ਰਿਪਤ ਨ ਭਿਖ ਸੁੱਤ ਮੂਰਤ ਚਾਰੀ। ਆਪਣੇ ਪੁੱਤਰ ਦੀ ਸ਼ਕਲ ਨੂੰ ਸੂਰਤ ਨੂੰ ਦੇਖ ਦੇਖ ਕੇ ਤ੍ਰਿਪਤ ਨਹੀਂ ਹੁੰਦੀ, ਰੱਜ ਨਹੀਂ ਆਉਂਦਾ ਮਾਤਾ ਨੂੰ। ਸ੍ਰੀ ਨਾਨਕ ਪੁੰਨ ਉੱਠ ਸੁਖ ਦਾਤਾ। ਮਾਤ ਗੋਦ ਵਿੱਚੋਂ ਉੱਠ ਕੇ ਸੁਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ। ਜਾਏ ਕਰੀ ਬੰਧਨ ਪ੍ਰਿਤ ਪਿਤ ਭਰਾਤਾ। ਆਪਣੇ ਜਿਹੜੇ ਪਿਤਾ ਦੇ ਭਰਾ ਜਾਣੀ ਆਪਣੇ ਚਾਚਾ ਲਾਲੂ ਜੀ, ਉਹਨਾਂ ਨੂੰ ਨਮਸਕਾਰ ਕੀਤੀ। ਹਿਤ ਸੋ ਲਾਲੂ ਭਰ ਕਰ ਅੰਕਾਰ। ਇਸ ਵੇਲੇ ਲਾਲੂ ਚਾਚੂ ਨੇ ਪ੍ਰੇਮ ਪਿਆਰ ਵਿੱਚ ਆ ਕੇ ਜੱਫੀ ਵਿੱਚ ਲੈ ਕੇ ਇਹਨਾਂ ਨੂੰ ਹਰਖਤ ਪੇਖਤ ਬਦਨ ਮਯੰਕਾ। ਖੁਸ਼ ਹੋ ਕੇ ਜਿਹੜਾ ਚੰਦਰਮਾ ਵਰਗਾ ਮੁੱਖ ਨੂੰ ਵੇਖ ਰਿਹਾ ਹੈ। ਕੰਠ ਲਗਾਏ ਰਹਿਓ ਸੁਖ ਪਾਈ। ਚਾਚੇ ਨੇ ਗਲ ਨਾਲ ਲਗਾ ਲਿਆ ਤੇ ਸੁਖ ਪਾ ਰਿਹਾ ਹੈ। ਜੋ ਕਿਰਪਨ ਧਨ ਤਜ ਨਾ ਸਕਾਈ। ਜਿਹੜਾ ਸੋਮ ਪੁਰੇਸ਼ਾਂ ਨੂੰ ਮਾਇਆ ਮਿਲ ਜੇ ਉਹ ਛੱਡ ਨਹੀਂ ਸਕਦੇ, ਚਾਚਾ ਮਹਾਰਾ ਨੂੰ ਛੱਡ ਨਹੀਂ ਰਿਹਾ ਹੈ। ਜਨਮਿਓ ਹਮ ਘਰ ਸੁੱਤ ਸੁਖ ਦਾਈ। ਆਪਣੇ ਮਨ ਵਿੱਚ ਹੀ ਕਹਿੰਦਾ ਸਾਡੇ ਘਰ ਦੇ ਸੁਖ ਦੇਣ ਵਾਲਾ ਇਹ ਗੁਰੂ ਨਾਨਕ ਸਾਹਿਬ ਪੈਦਾ ਹੋਇਆ। ਨਿਰਮਲ ਕੀਨੀ ਕੁੱਲ ਇਹ ਜਾਈ। ਕਹਿੰਦੇ ਸਾਡੇ ਜਿਹੜੀ ਕੁੱਲ ਹੈ, ਸਾਡਾ ਜਿਹੜੀ ਇਹ ਜਗ੍ਹਾ ਕਰਦੀ ਹੈ, ਕਹਿੰਦੇ ਉਜਲ ਕਰ ਦਿੱਤੀ ਹੈ, ਚੰਦ ਚਾਲ ਲਾ ਲਿੱਤੇ ਸਾਡੀ ਕੁੱਲ ਨੂੰ। ਅਗਰਜ ਕੀ ਪਰਮੇਸ਼ਵਰ ਜਾਣੈ। ਬਾਕੀ ਕਹਿੰਦੇ ਵੀ ਹੁਣ ਸੁਲਤਾਨਪੁਰ ਵੀ ਜਾ ਕੇ ਵੀ ਸਾਡੀ ਕੁੱਲ ਉਜਲ ਕਰ ਦਿੱਤੀ, ਮੋਦੀ ਗਾਨਾ ਹੱਟ ਚਲਾ ਕੇ ਅੱਗੇ ਨੀ, ਕਹਿੰਦੇ ਹੁਣ ਪਰਮੇਸ਼ਰ ਜਾਣੇ ਗੱਲਬਾਤ। ਕਰ ਹਿਤ ਲਾਲੂ ਬਚਨ ਬਖਾਨੈ। ਲਾਲੂ ਚਾਲਾ ਪ੍ਰੇਮ ਦੇ ਪ੍ਰੇਮ ਕਰਕੇ ਬਚਨ ਕਰਦਾ ਵੀ ਹੁਣ ਤਾਂ ਸੁਲਤਾਨਪੁਰ ਜਾ ਕੇ ਸਾਡੀ ਬੜੀ ਸੋਭਾ ਬਣਾਈ ਇਹਨਾਂ ਨੇ, ਅੱਗੇ ਪਰਮੇਸ਼ਰ ਜਾਣੇ ਵੀ ਕੀ ਹੋਊਗਾ। ਪੁੰਨ ਉੱਠ ਸ੍ਰੀ ਨਾਨਕ ਦੁੱਖ ਕੰਦਨ। ਚਾਚੇ ਦੀ ਗੋਦ ਵਿੱਚੋਂ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਾਏ ਕਰੀ ਨਾਨੇ ਪਦ ਬੰਦਨ। ਆਪਣੇ ਨਾਨਾ ਰਾਮਾ ਜੀ ਹਨ, ਉਹਨਾਂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕਰ ਦਿੱਤੀ। ਪਕੜ ਭੁਜਾ ਨਿਜ ਕੰਠ ਲਗਾਇਓ। ਨਾਨੇ ਰਾਮਾ ਜੀ ਨੇ ਫੜ ਕਰਕੇ ਬਾਹਾਂ ਤੋਂ ਆਪਣੇ ਗਲੇ ਨਾਲ ਲਗਾ ਲਿਆ ਇਹਨਾਂ। ਆਨੰਦ ਨੀਰ ਲੋਚਨ ਮਹਿ ਛਾਇਓ। ਆਨੰਦ ਦਾ ਜਿਹੜਾ ਪਾਣੀ ਨੇਤਰਾਂ ਵਿੱਚ ਛਾ ਗਿਆ ਆ ਗਿਆ। ਪਿਖਤ ਨਾ ਕੋ ਜਾਚਤ ਤੇ ਠੋਰ ਹੈ। ਸ਼੍ਰੀ ਨਾਨਾ ਜੀ ਉਸ ਥਾਂ ਤੇ ਕੋਈ ਮੰਗਤਾ ਨਹੀਂ ਤਕਰੇ ਵੇਖ ਰਹੇ ਹਾਂ। ਦੋਹਿਤ ਕੋ ਨਾ ਅੰਕ ਤੇ ਸ਼ੋਰ ਹੈ। ਕਰ ਆਪਣੇ ਦੋਹਤੇ ਗੁਰੂ ਨਾਨਕ ਸਾਹਿਬ ਨੂੰ ਜੱਫੀ ਵਿੱਚੋਂ ਨਹੀਂ ਛੱਡ ਰਹੇ ਨਾਨਾ ਜੀ। ਨਾਨੀ ਨਾਨਕ ਨਾਮ ਪਿਰਾਈ। ਉਸ ਵੇਲੇ ਜੋ ਗੁਰੂ ਨਾਨਕ ਸਾਹਿਬ ਦੀ ਨਾਨੀ ਜਿਸਦਾ ਨਾਮ ਪਿਰਾਈ ਜੀ ਹੈ ਸੀ, ਤਿੰਨ ਆਨਨ ਤੇ ਗਿਰਾ ਅਲਾਈ। ਉਹਨੇ ਆਪਣੇ ਪਤੀ ਰਾਮੇ ਨੂੰ ਮੁਖ ਤੋਂ ਗੱਲ ਜੀ ਆਖੀ ਹੈ। ਦੋਹਰਾ ਮੁਕਤਹ ਅਬ ਨਿਜ ਅੰਕ ਤੇ। ਰਾਮਾ ਮੇਰੇ ਪਤੀ, ਹੁਣ ਆਪਣੇ ਦੋਹਤੇ ਗੁਰੂ ਨਾਨਕ ਸਾਹਿਬ ਨੂੰ ਤੂੰ ਆਪਣੀ ਜੱਫੀ ਵਿੱਚੋਂ ਛੱਡ ਦੇ। ਕਰ ਸਨੇਹ ਤੁਮ ਲੀਨ। ਤੂੰ ਬਹੁਤ ਪ੍ਰੇਮ ਪਿਆਰ ਮੇਰੇ ਨਾਲ ਕਰ ਕਰਾ ਲਿਆ। ਮਿਲ ਹੈ ਅਪਰ ਸੋ ਪ੍ਰੇਮ ਧਰ। ਪ੍ਰੇਮ ਧਾਰ ਕੇ ਹੋਰਨਾਂ ਨਾਲ ਵੀ ਇਹ ਮਿਲਣਗੇ, ਉਹਨਾਂ ਨੂੰ ਮਿਲਣ ਦੇ। ਬਿਰ ਹੈ ਕਰ ਹੈ ਸਭ ਸ਼ੀਨ। ਬਹੁਤ ਸਮੇਂ ਦਾ ਵਿਛੋੜਾ ਪਿਆ ਹੈ ਤੇ ਮਿਲ ਮਿਲ ਕੇ ਸਾਰੇ ਆਪੋ ਆਪਣੇ ਵਿਛੋੜੇ ਦੂਰ ਕਰਨਗੇ। ਚੌਪਈ ਮੈਂ ਨਾ ਤਜੋ ਰਾਮੇ ਬਚ ਭਾਖਾ। ਰਾਮੇ ਨੇ ਆਪਣੇ ਘਰ ਵਾਲੀ ਭਰਾਈ ਨੂੰ ਕਿਹਾ, ਕਹਿੰਦਾ ਮੈਂ ਨੀ ਇਹਨਾਂ ਨੂੰ ਗੋਦੀ ਵਿੱਚੋਂ ਛੱਡਣਾ ਜਬ ਲੋ ਪੂਰਨ ਹੋਇ ਨਹਿ ਕਾਂਖਾ। ਜਿੰਨਾ ਚਿਰ ਮੇਰੇ ਮਨ ਦੀ ਖਾਸ਼ ਨੀ ਨਾ ਪੂਰੀ ਹੁੰਦੀ, ਓਨਾ ਚਿਰ ਨੀ ਮੈਂ ਛੱਡਾਂਗਾ ਇਹਨਾਂ ਨੂੰ। ਤਬ ਹੈ ਵਿਛੇਰੋ ਆਪਣੇ ਉਰਸੋਂ, ਤਦੋਂ ਆਪਣੇ ਹਿਰਦੇ ਵਿੱਚੋਂ ਇਹਨਾਂ ਨੂੰ ਪਾਸੇ ਕਰਾਂਗਾ, ਭਾਵ ਗੋਦ ਵਿੱਚੋਂ ਛੱਡਾਂਗਾ। ਸਿਰ ਵਾਰੋਂ ਧਨ ਬਹੁ ਨਿਜ ਕਰਸੋਂ, ਜਦੋਂ ਆਪਣੇ ਹੱਥਾਂ ਨਾਲ ਆਪਣੇ ਇਹਨਾਂ ਦੇ ਸੀਸ ਉੱਪਰ ਬਹੁਤਾ ਧਨ ਵਾਰਨਾ ਕਰਾਂਗਾ ਤੇ ਗਰੀਬਾਂ ਨੂੰ ਦੇਵਾਂਗਾ। ਸੁਣਤ ਭਰਾਈ ਵਚਨ ਅਲਾਵੈ। ਹਾਏ ਰਾਮੇ ਦੇ ਘਰ ਵਾਲੀ ਜਿਹੜੀ ਭਰਾਈ ਹੈ, ਮਹਾਰਾਜ ਦੀ ਨਾਨੀ, ਉਹਨੇ ਸੁਣ ਕੇ ਬਚਨ ਕਿਹਾ ਇਸ ਨੂੰ। ਕਰ ਹੋ ਨਿਸ਼ਾਵਰ ਜੋ ਮਨ ਭਾਵੈ। ਪਤੀ ਰਾਮਾ, ਜੋ ਤੁਹਾਡੇ ਮਨ ਨੂੰ ਭਾਉਂਦਾ ਹੈ ਫਿਰ ਖੁੱਲਾ ਤਨ ਇਹਨਾਂ ਦੇ ਉੱਪਰ ਵਾਰ ਦੇ, ਹੁਣ ਦੇਰੀ ਕੀ ਲਾਈ ਹੈ। ਰਾਮਾ ਕਹਿ ਕੋ ਆਏ ਨ ਮੰਗਣ। ਰਾਮਾ ਕਹਿਣ ਲੱਗਾ, ਮੈਂ ਕੀ ਨਾ ਕੋਈ ਮੰਗਤਾ ਨੀ, ਅਜੇ ਮੰਗਣ ਲਈ ਆਇਆ ਹੈ। ਦਿਓ ਨਿਸ਼ਾਵਰ ਕਰ ਕੇ ਆਂਗਨ। ਦੇਖੋ ਇਹ ਜਿਹੜੀ ਮਾਇਆ ਵਾਰ ਕੇ ਕਿਹਦੇ ਹੱਥਾਂ ਵਿੱਚ ਹੈ, ਗਰੀਬ ਗੁਰਬਾ ਮੰਗਤਾ ਤਾਂ ਆਇਆ ਕੋਈ ਨੀ ਅਜੇ ਕਰੇ। ਤਬ ਹੈ ਨਾਨਕੀ ਤੁਲਸਾਂ ਦਾਸੀ। ਉਸੇ ਵੇਲੇ ਸੁਣ ਕੇ ਨਾਨਕੀ ਜੀ ਨੇ, ਜਿਹੜੀ ਘਰ ਦੀ ਦਾਸੀ ਤੁਲਸਾਂ ਹੈ, ਪਠਈ ਜਾਚਕ ਅਨਹ ਪਾਸੀ, ਉਹਨੂੰ ਭੇਜਿਆ ਵੀ ਜਿਹੜੇ ਗਰੀਬ ਗੁਰੂ ਦੇ ਮੰਗਤਾਂ ਨੂੰ ਸੱਦ ਕੇ ਲਿਆ ਇੱਥੇ। ਜਬ ਜਾਚਕ ਜਾਣੇ ਤੇ ਆਏ, ਜਦੋਂ ਜਾਣਿਆ ਵੀ ਗਰੀਬ ਮੰਗਤੇ ਆ ਗਏ ਹਨ। 20 ਰੁਪਈਨ ਟਕੇ ਮੰਗਾਏ। ਉਸ ਵੇਲੇ ਭਾਈ ਰਾਮਾ ਜੀ ਗੁਰੂ ਨਾਨਕ ਦੇ ਨਾਮੇ ਨੇ ਕਹਿੰਦੇ 20 ਰੁਪਈਆ ਦੇ ਪੈਸੇ ਜੇ ਤੁਲਾਏ ਮੰਗਾਏ ਹਨ। ਦੱਸ ਕੇ ਨਾਨੀ 500 ਮਾਮਾ, ਦੱਸਾਂ ਕਦੇ ਨਾਨੀ ਨੇ ਤੁਲਾ ਲਏ ਹਨ। 5 ਰੁਪਈਆਂ ਦੀ ਭਾਣਜੀ ਮਾਮਾ ਜੀ ਨੇ, ਉਹ ਵੱਖਰੋ ਵੱਖਰੇ ਹੈ, 20 ਰੁਪਏ ਉਹਦੇ, 10 ਨਾਨੀ ਦੇ, 5 ਮਾਮਾ ਦੇ, 35 ਬਣ ਗਏ ਹਨ। ਕਰ ਹੈ ਨਿਸ਼ਾਵਰ ਸਿਰ ਸੁਖ ਧਾਮ, ਸੁਖਾਂ ਦੇ ਕਰ ਸਤਿਗੁਰੂ ਦੇ ਉੱਪਰ ਵਾਰ ਵਾਰ ਕਹਿੰਦੇ, ਉਹ ਮਾਇਆ ਬਰਸਾਉਂਦੇ ਆ ਬਾਰ ਦੇ। ਅੰਗਨ ਮਹਿ ਮੰਗਨ ਸਨ ਪੂਰਾ, ਜਿਹੜਾ ਵਿਹੜਾ ਹੈ ਨਾ ਮੰਗਤਿਆਂ ਨਾਲ ਪੂਰਾ ਹੀ ਭਰ ਗਿਆ ਹੈ। ਲੇਵਨ ਹੇਤ ਭੀੜ ਪੀ ਪੂਰਾ, ਹਰ ਪੈਸੇ ਲੈਣ ਵਾਸਤੇ ਬੜੀ ਭੀੜ ਹੋ ਗਈ ਉੱਥੇ ਤਕੜੀ। ਆਨ ਦਰਬ ਕ੍ਰਿਸ਼ਨ ਪਿਤ ਪੂਛਾ, ਜਿਹੜਾ ਕਿਸ਼ਨ ਕਹਿੰਦੇ ਲਿਆ ਕੇ ਜਿਹੜਾ ਧਨ ਹੈ, ਪਿਤਾ ਨੇ ਕਹਿੰਦੇ ਉਹ ਕਿਸ਼ਨ ਨੂੰ ਪੁੱਛਿਆ ਹੈ। ਤਯੋ ਸਭਨ ਸੋ ਤਜਿਓ ਨਾ ਛੂਛਾ, ਕੋਈ ਖਾਲੀ ਤਾਂ ਨਹੀਂ ਰਹਿ ਗਿਆ ਹੈ, ਜੇ ਕੋਈ ਰਹਿ ਗਿਆ ਤੇ ਸਾਰਿਆਂ ਨੂੰ ਦਿਓ ਵੀ ਖੁੱਲਾ। ਇਸ ਤਰ੍ਹਾਂ ਪਿਓ ਨੇ ਕਿਸ਼ਨ ਨੂੰ ਯਾਨੀ ਆਪਣੇ ਪੁੱਤਰ ਨੂੰ ਪੁੱਛਿਆ, ਜਾਂ ਇਸੇ ਤਰ੍ਹਾਂ ਕਿਸ਼ਨ ਨੇ ਆਪਣੇ ਪਿਓ ਨੂੰ ਪੁੱਛ ਲਿਆ ਵੀ ਮੈਂ ਰੁਪਈਏ ਲਿਆ, ਕੋਈ ਖਾਲੀ ਤਾਂ ਨਹੀਂ ਰਹਿ ਗਿਆ, ਸਾਰਿਆਂ ਨੂੰ ਦਿਓ। ਪਰ ਮੁੱਖ ਰੂਪ ਦੇ ਵਿੱਚ ਜਿਹੜਾ ਉਹ ਕਿਸ਼ਨੇ ਦੇ ਤਾਈਂ ਪਿਓ ਨੇ ਭਾਵ ਰਾਮੇ ਨੇ ਪੁੱਛਿਆ ਵੀ ਮੈਂ ਰੁਪਈਏ ਲਿਆਇਆ, ਸਾਰਿਆਂ ਨੂੰ ਦੇ ਦਿੱਤੇ ਆ, ਕੋਈ ਖਾਲੀ ਤਾਂ ਨਹੀਂ ਰਿਹਾ ਹੈ। ਕੀਓ ਨਾਨਕੇ ਉਤਸਵ ਪੂਰੀ, ਕਵੀ ਜੀ ਕਹਿੰਦੇ ਆ ਨਾਨਕਿਆਂ ਨੇ ਸੁਲਤਾਨਪੁਰ ਆ ਕੇ ਮਹਾਰਾਜ ਦੇ ਸਗਨ ਹੋਣ ਕਰਕੇ ਬੜਾ ਤਕੜਾ ਹੀ ਉਰਸ਼ਾ ਕੀਤਾ ਹੈ। ਵਿਆਹ ਸਮਾਨ ਜੋ ਹੈ ਬੇਦਰੂਰੀ, ਵਿਆਹ ਦਾ ਸਮਾਨ ਹੁੰਦਾ ਨਾ, ਵਿਆਹ ਦੇ ਸਮਾਨ ਹੀ ਕਹਿੰਦੇ ਸਾਰੀ ਵਿਧੀ ਕੀਤੀ ਹੈ। ਦੋਹਰਾ ਮਿਲਕੇ ਸਭ ਤੇ ਥਾਨ ਮਹਿ, ਸਾਂ ਦੇ ਸਾਰਿਆਂ ਨੂੰ ਮਿਲ ਜੁਲ ਕੇ ਮਾਨਿਓ ਅਧਿਕ ਆਨੰਦ, ਸਾਰਿਆਂ ਨੇ ਆਪੋ ਆਪਣੇ ਮਨਾਂ ਵਿੱਚ ਬੜਾ ਆਨੰਦ ਮੰਨਿਆ ਹੈ। ਜਸ ਸੁੰਦਰ ਵਿਸਤ੍ਰਿਤ ਕਰ, ਕਰਤਾਰਪੁਰ ਦੇ ਵਿੱਚ ਆਪਣਾ ਸੋਹਣਾ ਜਸ ਫੈਲਾਉਣਾ ਕੀਤਾ। ਮਨ ਹੋ ਪ੍ਰਕਾਸ਼ਿਤ ਚੰਦ, ਕਹਿੰਦੇ ਪੂਰਨਮਾਸੀ ਦਾ ਚੰਦਰਮਾ ਹੀ ਪ੍ਰਕਾਸ਼ ਕਰ ਰਿਹਾ, ਚਾਨਣੀ ਕਰ ਰਿਹਾ। ਚੌਪਈ ਏਕ ਦਿਓਸ ਤਹਿਕੀਨ ਮੁਕਾਮੂ, ਇਹ ਜਿਹੜੇ ਆਏ ਹੈ ਇਹਨਾਂ ਨੇ ਇੱਕ ਦਿਨ ਇੱਥੇ ਸੁਲਤਾਨਪੁਰ ਜੈਰਾਮ ਦੇ ਘਰ ਵਿੱਚ ਹੀ ਨਿਵਾਸ ਕੀਤਾ। ਉਨ ਭਯਾਨ ਕੀ ਅਮੂਲੇ ਧਾਮੂ, ਫਿਰ ਸਾਰਿਆਂ ਨੇ ਇੱਥੋਂ ਕਹਿੰਦੇ ਜਿੱਥੇ ਮੂਰਚੰਦ ਦਾ ਘਰ ਹੈ ਬਟਾਲੇ ਸ਼ਹਿਰ ਵੱਲ, ਉਧਰ ਨੂੰ ਚੱਲਣ ਦੀਆਂ ਤਿਆਰੀਆਂ ਖਿੱਚ ਲਈਆਂ। ਪਰਮਾਨੰਦ ਨੰਦਨ ਜੈ ਰਾਮੂ, ਜੈ ਰਾਮ ਦਾ ਜਿਹੜਾ ਪਰਮਾਨੰਦ ਦਾ ਪੁੱਤਰ ਜੈ ਰਾਮ ਹੈ। ਕਰੀ ਤਿਆਰੀ ਚੱਲਵੇ ਕਾਮੂ, ਉਹ ਇਸ ਤਰ੍ਹਾਂ ਪਰਮਾਨੰਦ ਤੇ ਜੈ ਰਾਮ ਨੇ ਚੱਲਣ ਦੀ ਤਿਆਰੀ ਕਰ ਲਈ ਹੈ ਪਿਓ ਪੁੱਤਰ ਨੇ। ਰਾਮਾ ਕ੍ਰਿਸ਼ਨਾ ਕਾਲੂ ਲਾਲੂ, ਇਸੇ ਤਰ੍ਹਾਂ ਰਾਮਾ ਜੋ ਗੁਰੂ ਨਾਨਕ ਸਾਹਿਬ ਦਾ ਰਾਮਾ ਨਾਨਾ ਜੀ ਹੈ, ਕ੍ਰਿਸ਼ਨਾ ਜੋ ਮਾਮਾ ਜੀ ਹੈ, ਕਾਲੂ ਪਿਤਾ ਲਾਲੂ ਚਾਚਾ ਜੀ ਹਨ। ਹਰਖਤ ਔਰ ਮਹਿ ਚੱਲੇ ਉਤਾਲੂ, ਖੁਸ਼ ਹੋ ਕੇ ਹਿਰਦੇ ਵਿੱਚ ਬੜੀ ਛੇਤੀ ਚੱਲੇ ਬਟਾਲੇ ਵੱਲ ਨੂੰ। ਗਮ ਨੇ ਕ੍ਰਮ ਕ੍ਰਮ ਮਗ ਕੋ ਤਿਆਗੇ, ਹੌਲੀ ਹੌਲੀ ਚੱਲੇ ਰਸਤੇ ਵਿੱਚ ਤੇ ਰਸਤਾ ਤਿਆਗ ਕੇ ਛੱਡ ਕੇ ਤੈਅ ਕਰਕੇ। ਨਿਕਟ ਜਾਏ ਪਹੁੰਚੇ ਵੱਡ ਭਾਗੇ, ਵੱਡੇ ਭਾਗਾਂ ਵਾਲੇ ਬਟਿਆੜੇ ਸ਼ਹਿਰ ਦੇ ਨੇੜੇ ਜਾ ਪਹੁੰਚੇ ਹਨ। ਭੇਜਿਓ ਦਿਜ ਨਿਧਾ ਅਗਵਾਏ, ਰਾਜਾ ਰਾਮ ਦੇ ਘਰ ਦਾ ਪਰੋਸ ਸੀ ਨਿਧਾ ਬ੍ਰਹਮਣ, ਇਹਨੂੰ ਪਹਿਲਾਂ ਭੇਜਿਆ ਮੂਲ ਚੰਦ ਦੇ ਘਰ ਵਿੱਚ। ਸੁਧ ਮੂਲੇ ਕਹੋ ਬੇਦੀ ਆਏ, ਤੂੰ ਜਾ ਕੇ ਮੂਲੇ ਨੂੰ ਖਬਰ ਸਾਰ ਕਰ ਵੀ ਬੇਦੀ ਵਸਦੇ ਆਏ ਹੈ। ਚੌਕੜ ਖਰਚਣ ਸਮਝੋ ਕਾਜਾ, ਤੇਰੇ ਘਰ ਦੇ ਵਿੱਚ ਉਹਨਾਂ ਨੇ ਕਹਿੰਦੇ ਮਾਇਆ ਦਾ ਖਰਚ ਕਰਨਾ, ਇਹ ਹੈ ਕੰਮ ਉਹਨਾਂ ਦਾ। ਜਾਏ ਕਹੋ ਕਿਵ ਕਰ ਹੈ ਸਮਾਜਾ, ਇਸ ਤਰ੍ਹਾਂ ਜਾ ਕੇ ਕਹੋ ਵੀ ਉਹ ਮੂਲਾ ਵੀ ਆਪਣਾ ਸਾਜੋ ਸਮਾਨ ਜਾ ਇਕੱਠਾ ਕਰ ਲਵੇ। ਗਮਨੇ ਉਹ ਘਰ ਭਿਖ ਦੀਨ ਅਸੀਸਾ, ਇਸ ਤਰ੍ਹਾਂ ਨਿਧਾ ਕਰੇ ਚਲੇ ਗਿਆ। ਜਾ ਕੇ ਮੂਲੇ ਨੂੰ ਆਸ਼ੀਰਵਾਦਾਂ ਦਿੱਤੀਆਂ, ਚਿਰੰਜੀਵ ਕਰ ਹੈ ਜਗਦੀਸ਼ਾ, ਪਰਮੇਸ਼ਰ ਤੇਰੀ ਬਹੁਤ ਵੱਡੀ ਅਮਲ ਲੰਮੀ ਕਰੇ, ਤੂੰ ਚਿਰੰਜੀਵੀ ਹੋਵੇ। ਮੂਲੇ ਬੰਧਨ ਦਿਜ ਕੋ ਕੀਨਾ, ਬ੍ਰਹਮਣ ਨੂੰ ਆਇਆ ਦੇਖ ਕੇ ਮੂਲੇ ਨੇ ਨਮਸਕਾਰ ਕੀਤਾ, ਸਨ ਮਾਨਿਓ ਆਸਨ ਆਸੀਨੋ, ਮੇਰਾ ਸਤਿਕਾਰ ਕੀਤਾ, ਚੰਗੇ ਆਸਨ ਤੇ ਨੂੰ ਬਿਠਾਇਆ ਹੈ। ਕਿਹਤੇ ਭਇਓ ਆਵਨੋ ਤੋਹੀ, ਪੁੱਛਿਆ ਵੀ ਬ੍ਰਾਹਮਣਾ ਕਿੱਥੋਂ ਕਿਸ ਥਾਂ ਤੋਂ ਤੇਰਾ ਆਉਣਾ ਹੋਇਆ ਹੈ। ਆਪਣੀ ਕਹੋ ਵਾਰਤਾ ਮੋਹੀ, ਮੈਨੂੰ ਆਪਣੇ ਆਉਣ ਦੀ ਸਾਰੀ ਗੱਲਬਾਤ ਵੀ ਤੂੰ ਆਖ ਦੱਸ। ਸੁਣ ਕਰ ਬ੍ਰਾਹਮਣ ਬਚਨ ਅਲਾਇਆ, ਨਿਧੇ ਬ੍ਰਾਹਮਣ ਨੇ ਬਚਨ ਕਿਹਾ ਹੈ ਮੂਲ ਚੰਦ ਨੂੰ। ਹੋ ਸੁਲਤਾਨ ਨਗਰ ਤੇ ਆਇਆ, ਮੈਂ ਸੁਲਤਾਨਪੁਰ ਨਗਰ ਤੋਂ ਚੱਲ ਕੇ ਆਇਆ। ਪਰਮਾਨੰਦ ਪਠਾ ਤੁਮ ਪਾਸਾ, ਪਰਮਾਨੰਦ ਆ ਉਹਨੇ ਤੇਰੇ ਕੋਲ ਮੈਨੂੰ ਭੇਜਿਆ। ਆਏ ਬੇਦੀ ਲਖੋ ਅਵਾਸਾ, ਆਏ ਭੋਏ ਦੇ ਜਿਹੜੇ ਤਲਵੰਡੀ ਦੇ ਬੇਦੀ ਉਹ ਤੇਰੇ ਘਰ ਦੇ ਵਿੱਚ ਆਏ, ਆਈ ਸਮਝ। ਚੌਕੜ ਖਰਚਨ ਕੀ ਬਿਧ ਜਾਨੋ, ਆਪਣੇ ਘਰੋਂ ਚੱਲ ਕੇ ਆਏ ਆ। ਤਰੀਕਾ ਇਹ ਯੁਗਤੀ ਇਹ ਆ ਵੀ ਉਹਨਾਂ ਨੇ ਇੱਥੇ ਮਾਇਆ ਖਰਚਣੀ ਹੈ, ਖੁਸ਼ੀ ਮਨਾਉਣੀ ਹੈ। ਸੁਧ ਕਰਨੇ ਮਮ ਆਵਨ ਮਾਨੋ, ਮੈਨੂੰ ਤੁਹਾਡਾ ਖਬਰ ਕਰਨਾ ਖਬਰ ਦੇਣੀ ਇਹ ਆਉਣਾ ਮੰਨ ਲਾ। ਸੁਣ ਮੂਲਾ ਬੋਲਿਓ ਦਵਿਜ ਸਾਥੇ, ਮੂਲ ਚੰਦ ਸੁਣ ਕੇ ਉਹ ਨਿਧੇ ਬ੍ਰਹਮਣ ਦੇ ਸਾਥ ਬੋਲਿਆ ਚੱਲਿਆ। ਭਲਾ ਭਇਓ ਆਵਹਿ ਮੁਝ ਮਾਥੇ, ਇਹ ਤਾਂ ਬਹੁਤ ਚੰਗਾ ਹੋਇਆ ਹੈ, ਕਹਿੰਦੇ ਇਸ ਤਰ੍ਹਾਂ ਮੇਰੇ ਸਿਰ ਮੱਥੇ ਆਉਣ, ਮੈਨੂੰ ਬਹੁਤ ਚਾਅ ਹੈ ਆਉਣ ਦਾ। ਦੂਰਨ ਜਹ ਤਹ ਦਾਸ ਪਠਾਏ, ਕਿਉਂ ਕਹਿ ਕੇ ਮੂਲ ਚੰਦ ਨੇ ਜਿੱਥੇ ਕਿੱਥੇ ਆਪਣੇ ਸਿੱਖ ਸੇਵਕ ਭੇਜੇ ਹਨ। ਲੀਏ ਮੰਗਵਾ ਆਏ ਸੌਜ ਸਮਦਾਏ, ਜਿਹੜੇ ਕਹਿੰਦੇ ਸਮੱਗਰੀ ਜੀ ਬੇਅੰਤ ਬੇਅੰਤ ਮੰਗਵਾ ਲਈ ਨੌਕਰਾਂ ਚਾਕਰਾਂ ਤੋਂ। ਦਵਿਜ ਭੇਜ ਕੇ ਪੁਨ ਬੋਲ ਪਠਾਏ, ਦਵਿਜ ਭੇਜਿਓ ਬ੍ਰਹਮਣ ਨਿਧੇ ਨੂੰ ਭੇਜ ਦਿਆ, ਫਿਰ ਬੁਲਾਉਣ ਲਈ ਭੇਜੇ ਹਨ ਵੀ ਸਦ ਲਿਆਓ। ਮੂਲੇ ਸਦਨ ਸਭਾ ਚੱਲ ਆਏ, ਉਸ ਵੇਲੇ ਮੂਲ ਚੰਦ ਇਸ ਘਰ ਵੀ ਸਾਰੇ ਹੀ ਚੱਲ ਆਏ ਹਨ। ਮਿਲ ਕੇ ਕਰੀ ਭਲੇ ਕੁਲ ਰੀਤਾ, ਸਾਰਿਆਂ ਨੇ ਮਿਲ ਜੁਲ ਕੇ ਜਿਹੜੀ ਕੁਲ ਦੀ ਰੀਤੀ ਹੈ ਚੰਗੀ ਤਰ੍ਹਾਂ ਕਰੀ ਕਰਾਈ। ਹਰਖੇ ਵਧੀ ਨਵੀਨੀ ਪ੍ਰੀਤਾ, ਖੁਸ਼ ਹੋ ਗਏ ਨਵੀਂ ਪ੍ਰੀਤੀ ਮਦ ਭੁੱਲ ਗਈ। ਚੌਕੜ ਖਰਚਨ ਜੋ ਬਿਧ ਚੀਨੀ, ਧਨ ਦੀ ਥੈਲੀ ਦਾ ਖਰਚ ਕਰਨਾ ਦਾਨ ਕਰਨਾ ਜਿਹੜੀ ਕੋਈ ਵਿਧੀ ਜਾਣੀ ਜਾਂਦੀ ਸੀ। ਪਰਮਾਨੰਦ ਸਭ ਹੈ ਤਬ ਕੀਨੀ, ਜੈ ਰਾਮ ਦਾ ਪਿਓ ਪਰਮਾਨੰਦ ਹੈ ਉਹਨੇ ਅੱਗੇ ਲੱਗ ਕੇ ਸਾਰੀ ਇਹ ਕੀਤੀ ਕਤਰੀ। ਰਾਹੋ ਲਾਗ ਯੁਗ ਘਾਤੇ ਹੋਇਓ, ਇਸ ਤਰ੍ਹਾਂ ਕਹਿੰਦੇ ਲਾਗ ਦੀ ਜਿਹੜੀ ਰਾਹ ਰੀਤੀ ਦਾ ਢੰਗ ਤਰੀਕਾ ਦੋਹਾਂ ਤਰਫਾਂ ਤੋਂ ਹੋਇਆ। ਭਈ ਵਧਾਈ ਸ਼ੋਕ ਵਿਗੋਇਓ, ਦੋਹਾਂ ਪਾਸਿਆਂ ਤੋਂ ਇੱਕ ਪਾਸੇ ਨੂੰ ਕਹਿੰਦੇ ਵਧਾਈਆਂ ਦਿੱਤੀਆਂ ਗਈਆਂ, ਸ਼ੋਕ ਗਮ ਦੂਰ ਕੀਤਾ, ਖੁਸ਼ੀਆਂ ਮਨਾਈਆਂ ਹਨ। ਕਰ ਇਕੰਤ ਕਾਲੂ ਕਹਿਬਾਨੀ, ਉਸ ਵੇਲੇ ਪਰਮਾਨੰਦ ਜੈ ਰਾਮ ਦੇ ਪਿਓ ਨੂੰ ਕੱਲਿਆਂ ਪਾਸੇ ਜੇ ਕਰਕੇ ਕਾਲੂ ਜੀ ਨੇ ਬਚਨ ਕਿਹਾ। ਪਰਮਾਨੰਦ ਸੁਣੋ ਸੁਖ ਖਾਨੀ, ਜੈ ਰਾਮ ਦੇ ਪਿਓ ਪਰਮਾਨੰਦ ਸੁਖਾਂ ਦੇ ਖਾਣ ਬਚਨ ਸੁਣ। ਮੂਲੇ ਤੇ ਮੰਗੋ ਤੁਮ ਸਾਹਾ, ਜਿਹੜਾ ਮੂਲ ਚੰਦ ਹੈ ਇਹਦੇ ਪਾਸੋਂ ਤੂੰ ਕਹਿੰਦੇ ਹੁਣ ਸਾਹਾ ਮੰਗਲਾ, ਵਿਆਹ ਦਾ ਦਿਨ ਹੁਣੇ ਮੰਗਲਾ। ਭਲੀ ਭਾਂਤ ਜੋ ਹੋਏ ਵਿਵਾਹ। ਇਸ ਕਰਕੇ ਕਹਿੰਦੇ ਚੰਗੇ ਤਰੀਕੇ ਨਾਲ ਵਿਵਾਹ ਹੋ ਜਾਏ, ਹੁਣ ਇਸ ਦਿਨ ਤੂੰ ਮੁਕਰ ਕਰ ਲਾਏ ਨਾ। ਕੀਨ ਪ੍ਰਿਥਕ ਮੂਲੇ ਕੋ ਤਬ ਹੀ। ਉਸੇ ਵੇਲੇ ਪਰਮਾਨੰਦ ਦੇ ਮੂਰਚਨ ਨੂੰ ਥੋੜਾ ਜਿਹਾ ਬਾਕੀਆਂ ਤੋਂ ਵੱਖਰਿਆ ਜਿਹਾ ਕਰ ਲਿਆ। ਪਰਮਾਨੰਦ ਕਹੀ ਵਿਦ ਸਭ ਹੀ, ਕਾਲੂ ਨੇ ਕਿਹਾ ਸੀ ਉਹ ਸਾਰੇ ਢੰਗ ਤਰੀਕੇ ਵਾਲੀ ਗੱਲ ਪਰਮਾਨੰਦ ਨੇ ਕਰਤੀ ਮੂਰਚੰਦ ਨੂੰ। ਕੰਨਿਆ ਬਰਕੀ ਬੈ ਹੈ ਤਰਨ, ਮੂਰਚੰਦ ਤੂੰ ਦੇਖ ਹੀ ਰਿਹਾ ਲੜਕੀ ਦੀ, ਜਿਹੜਾ ਕੋਈ ਬਾਹਰ ਪਤੀ ਉਹਦੀ ਜਿਹੜੀ ਅਮਰ ਦੋਹਾਂ ਦੀ ਜਵਾਨੀ ਹੈ। ਸਾਹਾ ਲਿਖਦੇ ਲਖ ਆਚਰਨਾ। ਇਸ ਕਰਕੇ ਕਹਿੰਦੇ ਤੂੰ ਕਰਤੱਵ ਜਾਣ ਕੇ, ਵਰਤ ਵਰਤਾਰਾ ਜਾਣ ਕੇ ਸਾਹੇ ਦਾ ਦਿਨ ਵਿਵਾਹ ਦਾ ਦਿਨ ਲਿਖ ਕੇ ਹੁਣੇ ਦੇ ਦੇ। ਸੁਣ ਮੂਲੇ ਨੇ ਬਚਨ ਉਚਾਰੇ। ਆ ਪਰਮਾਨੰਤ ਸੁਣ ਕੇ ਮੂਰਚੰਦ ਨੇ ਫਿਰ ਇਉਂ ਬਚਨ ਕਹੇ, ਨਹਿ ਮਾਨੋ ਮਨ ਬੈਨ ਤੁਮਾਰੇ। ਪਰਮਾਨੰਦ ਇਹ ਤੁਹਾਡਾ ਬਚਨ ਮੈਂ ਹੁਣ ਨਹੀਂ ਮੰਨ ਸਕਦਾ। ਏਕ ਬਰਸ ਬੀਤੇ ਤੇ ਪਾਛੇ, ਜਦੋਂ ਇੱਕ ਸਾਲ ਲੰਘ ਜੂਗਾ ਉਹਨੂੰ ਬਾਅਦ ਵਿੱਚ ਲਿਖ ਭੇਜੋ ਸਾਹਾ ਮੈਂ ਆਛੇ। ਫਿਰ ਵਿਵਾਹ ਦਾ ਦਿਨ ਚੰਗੀ ਤਰ੍ਹਾਂ ਮੈਂ ਲਿਖ ਕੇ ਫਿਰ ਭੇਜ ਦਿਆਂਗਾ ਸਾਲ ਤੋਂ ਬਾਅਦ। ਅਸ ਸੁਣ ਕੇ ਤਿੰਨ ਤੂਸ਼ਣ ਠਾਨੀ। ਇਸ ਤਰ੍ਹਾਂ ਮੂਰਚੰਦ ਤੋਂ ਸੁਣ ਕੇ ਉਹ ਪਰਮਾਨੰਦ ਦੇ ਚੁੱਪ ਧਾਰਨ ਕਰ ਲਈ। ਭਨੀ ਜੋ ਮੂਲੇ ਸੋ ਮਨ ਮਾਨੀ। ਹਾਂ, ਮੂਰਚੰਦ ਨੇ ਜੋ ਕਹੀ ਸੀ ਉਹਨੂੰ ਮਨ ਵਿੱਚ ਚੰਗੀ ਤਰ੍ਹਾਂ ਮੰਨ ਲਿਆ। ਇੱਕ ਦਿਨ ਰਹਿ ਪੇ ਬੇਦਾ ਸ਼ਰੀਕਤ। ਇੱਕ ਦਿਨ ਕਹਿੰਦੇ ਇਸ ਤਰ੍ਹਾਂ ਕਹਿੰਦੇ ਘਰ ਦੇ ਵਿੱਚ ਰਹੇ ਇਸ ਦੇ। ਗ੍ਰਾਮਹਿ ਸੁੰਦਰ ਜਸ ਵਿਸਤੀਰਤ। ਇਸ ਤਰ੍ਹਾਂ ਬਟਾਲੇ ਦੇ ਵਿੱਚ ਬੜਾ ਭਾਰੀ ਸੋਹਣਾ ਜਸ ਫੈਲਾਇਆ ਰਲ ਮਿਲ ਕੇ। ਸਕਟ ਅਰੂਢਹਿ ਪੰਥ ਸਿਧਾਏ। ਅਗਲੇ ਦਿਨ ਗੱਡਿਆਂ ਤੇ ਸਵਾਰ ਹੋ ਗਏ, ਰਸਤੇ ਵੀ ਚੱਲ ਪਏ। ਪੁਰ ਸੁਲਤਾਨ ਵਿਖੇ ਚੱਲ ਆਏ। ਹੌਲੀ ਹੌਲੀ ਫਿਰ ਸੁਲਤਾਨਪੁਰ ਸਾਹਿਬ ਵਾਪਸ ਚੱਲ ਆਏ। ਕਰਤ ਨਾਨਕੀ ਉਤਸਵ ਭਾਰੀ। ਇੱਧਰ ਮਾਂ ਨਾਨਕੀ ਜੀ ਬੜਾ ਉਤਸ਼ਾਹ ਕਰ ਕਰਾ ਰਹੀ ਸੀ। ਸਦਨ ਬੁਲਾਈ ਨਾਗਰ ਨਾਰੀ। ਆਇਆ ਘਰ ਦੇ ਜਿਹੜੀਆਂ ਸਿਆਣੀਆਂ ਮਾਈਆਂ ਉਹਨਾਂ ਨੂੰ ਸੱਦ ਲਿਆ ਹੈ। ਗਾਵਤ ਗੀਤ ਮਿਲੀ ਪਿਕ ਬੈਨੀ। ਉਹ ਗੀਤ ਗਾ ਰਹੀਆਂ ਜਿਹਨਾਂ ਦੇ ਕਹਿੰਦੇ ਬੋਰ ਕੋਇਲ ਵਰਗੇ ਹਨ। ਗਾਰੀ ਦੇਹ ਸੁਖਦ ਮ੍ਰਿਗ ਨੈਨੀ। ਜਿਹਨਾਂ ਦੇ ਨੇਤਰ ਸੋਹਣੇ ਹਨ ਉਹ ਸਿੱਠਣੀਆਂ ਦੇ ਰਹੀਆਂ ਖੁਸ਼ੀ ਵਿੱਚ। ਮੰਗਤ ਜਨ ਪਾਵਹਿ ਬਹੁ ਦਾਨਾ। ਜਿਹੜੇ ਗਰੀਬ ਗੁਰੂ ਵੇ ਮੰਗਤੇ ਬਹੁਤਾ ਖੁੱਲਾ ਦਾਨ ਪਾ ਰਹੇ। ਦੇਹ ਅਸੀਸ ਵਧਹਿ ਸੁਖ ਨਾਨਾ। ਆਸ਼ੀਰਵਾਦਾਂ ਦਿੰਦੇ ਵੀ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਸੁਖ ਵਧਣ ਤੁਹਾਨੂੰ ਮਿਲਣ ਸੁਖ। ਕੇਤਿਕ ਦਿਨ ਰਹਿ ਪੁਰ ਸੁਲਤਾਨਾ। ਇਸ ਤਰ੍ਹਾਂ ਇਹ ਸਾਰਿਆਂ ਨੇ ਕੁਝ ਕੁ ਦਿਨ ਸੁਲਤਾਨਪੁਰ ਵਿੱਚ ਰਹਿਣਾ ਕੀਤਾ। ਹੁਣ ਕਾਲੂ ਚਹਿ ਕਰਿਓ ਪਿਆਨਾ। ਕਾਲੂ ਜੀ ਹੁਣ ਇੱਥੋਂ ਚਾਲਾ ਮਰਿਆ ਚੱਲਿਆ ਚਾਹੁੰਦੇ ਹਨ। ਹੈ ਅਟਕੀ ਕ੍ਰਿਤ ਪਟਵਾਰੀ। ਪਟਵਾਰਖਾਨੇ ਦਾ ਜਿਹੜਾ ਕੰਮ ਹੈ ਮੇਰਾ ਰੁਕਿਆ ਹੋਇਆ ਪਿਆ ਹੈ। ਅਬ ਗਮਨੋ ਮੈਂ ਹਿਰਦੈ ਵਿਚਾਰੀ। ਦੇ ਵਿੱਚ ਸੋਚਿਆ ਵੀ ਇੱਥੇ ਸਭ ਕੁਝ ਹੋ ਗਿਆ, ਹੁਣ ਇੱਥੋਂ ਚੱਲ ਪਾਂ। ਚੱਲਣ ਬੈਨ ਸੁਣ ਕਰ ਮਰਦਾਨਾ। ਜਦੋਂ ਵੀ ਹੁਣ ਕਾਲੂ ਤਾਂ ਚੱਲੇਗਾ ਆਪਣੇ ਨਗਰ ਵੱਲ ਨੂੰ, ਇਹ ਬਚਨ ਸੁਣਿਆ ਭਾਈ ਮਰਦਾਨਾ ਜੀ ਨੇ। ਗਵਨਿਓ ਜਹਾ ਹੁਤੇ ਗਤ ਦਾਨਾ। ਇੱਥੇ ਹੱਟ ਸਾਹਿਬ ਅਸਥਾਨ ਤੇ ਮੁਕਤੀ ਦਾਤੇ ਸਤਿਗੁਰੂ ਸੀ, ਉੱਥੇ ਚੱਲਿਆ ਗਿਆ ਮਰਦਾਨਾ। ਨਿਕਟ ਜਾਏ ਘਰ ਗੇਰਾ ਵਖਾਨੀ। ਮਹਾਰਾਜ ਦੇ ਕੋਲ ਜਾ ਕੇ ਮਰਦਾਨੇ ਨੇ ਉਹ ਬਚਨ ਕਿਹਾ। ਸੁਣ ਜਜਮਾਨ ਅਧਿਕ ਤੁਮ ਦਾਨੀ। ਗੁਰੂ ਨਾਨਕ ਸਾਹਿਬ ਸੁਣ ਲਓ, ਤੁਸੀਂ ਬੜੇ ਮੇਰੇ ਜਜਮਾਨ ਤਕੜੇ ਦਾਨੀ ਹੋ। ਆਤਸ ਉਤਸਵ ਸੋ ਭਈ ਸਗਾਈ। ਦੇਖ ਲਓ ਮਹਾਰਾ ਬੜੇ ਉਰਸ਼ਾਹ ਨਾਲ ਤੁਹਾਡਾ ਮੰਗਣਾ ਹੋਇਆ। ਮੁਝ ਦੀਜੈ ਨਿਜ ਅਬ ਹੈ ਵਧਾਈ। ਮੈਨੂੰ ਵੀ ਹੁਣ ਵਧਾਈ ਦਾ ਮਹਾਰਾ ਕੋਈ ਖੁੱਲਾ ਗੱਫਾ ਦੇ ਦਿਓ। ਭੋ ਸੁਖ ਰਾਸ ਆਵਾਸ ਮਿਰਾਸੀ। ਮਹਾਰਾ ਸੁਖਾਂ ਦੇ ਖਜ਼ਾਨਾ ਮੈਂ ਤੁਹਾਡੇ ਦਾ ਮਰਸ ਕਰਦਾ ਮਰਾਸੀ ਹੈ, ਬੇਦੀਆਂ ਦੀ ਬੰਸ ਦਾ। ਧਰੋ ਸਦਾ ਮੈਂ ਰਾਵਰ ਆਸੀ। ਕਰਕੇ ਤੁਹਾਡੀ ਮੈਂ ਆਸਾ ਹਮੇਸ਼ਾ ਰੱਖਦਾ ਵੀ ਇੱਥੋਂ ਮਿਲਣੇ ਆ ਖੁੱਲੇ ਗੱਫੇ। ਨਰ ਅਨੇਕ ਤੁਮ ਤੇ ਵਰਸਾਨੇ। ਇੱਥੇ ਮਹਾਰਾਜ ਤੁਹਾਡੇ ਕੋਲੋਂ ਅਨੇਕਾਂ ਲੋਕ ਵਰਸਾ ਗਏ, ਖੁੱਲੇ ਗੱਫੇ ਲੈ ਗਏ, ਘਰ ਭਰ ਲਿਆ ਲੋਕਾਂ ਨੇ। ਪਾਵਹਿ ਜਾਚਕ ਨਿਜ ਮਨ ਭਾਨੇ। ਮਹਾਰਾਜ ਮੰਗਤੇ ਆਉਂਦੇ ਜਿਵੇਂ ਮਨ ਨੂੰ ਪਾਉਂਦਾ ਉਵੇਂ ਮਿਲਦਾ, ਤੇ ਉਹ ਰੱਜ ਪੁੱਜ ਗਿਆ, ਖੁਸ਼ੀਆਂ ਮਨਾ ਰਹੇ ਹੈ। ਆਬਲੋ ਮੈਂ ਨ ਜਾਚਨਾ ਕੀਨੀ। ਦੇਖ ਲਓ ਮਹਾਰਾਜ ਤੁਹਾਡੇ ਘਰ ਦੇ ਮਰਾਸੀ ਮਰਦਾਨੇ ਨੇ, ਮੈਂ ਤਾਂ ਹੁਣ ਤੱਕ ਕੋਈ ਮੰਗ ਨਹੀਂ ਕੀਤੀ ਹੈ। ਤੁਮ ਪਿਤ ਦੇਤ ਵਸਤ ਸੋ ਲੀਨੀ। ਤੁਹਾਡੇ ਪਿਓ ਪਰ ਥੋੜ੍ਹਾ ਬਹੁਤਾ ਦੇ ਦਿੰਦੇ ਸੀ, ਉਹ ਮੈਂ ਲੈ ਲੂ ਲੈਂਦਾ ਸੀ, ਤੁਹਾਥੋਂ ਨਹੀਂ ਕੁਝ ਮੰਗਿਆ, ਤੂੰ ਦਿੱਤਾ ਵੀ ਨਹੀਂ ਅਜੇ। ਗਤ ਦਾਨੀ ਸੁਣ ਕਰ ਤੇਹ ਬਾਨੀ। ਹਾਂ, ਮੁਕਤੀ ਦਾਤੇ ਸਤਿਗੁਰੂ ਨੇ ਮਰਦਾਨੇ ਦੇ ਬਚਨਾਂ ਨੂੰ ਸੁਣ ਕੇ ਬੋਲੇ ਮ੍ਰਿਦੁਲ ਪਰਮ ਸੁਖ ਸਾਨੀ। ਬਹੁਤ ਹੀ ਕਹਿੰਦੇ ਸੁਖਾਂ ਨਾਲ ਬਚਨ ਮਿਲੇ, ਕੋਮਲ ਬਚਨ ਬੋਲੇ ਆਪ। ਜੌਨ ਮਨੋਰਥ ਮਨ ਹੋਇ ਤੇਰੇ। ਮਹਾਰਾਜ ਕਹਿੰਦੇ ਮਰਦਾਨੇ ਜਿਹੜਾ ਵੀ ਤੇਰੇ ਮਨ ਵਿੱਚ ਫੁਰਨਾ ਹੋਵੇ, ਕਰਹੋ ਬਚਨ ਦੇਵਾ ਬਿਨ ਦੇਰੇ। ਕਹਿੰਦੇ ਮੁਖ ਤੋਂ ਖੁੱਲੇ ਬਚਨ ਕਰੋ, ਹੀ ਤੈਨੂੰ ਦੇ ਦਿਆਂਗੇ ਮੂੰਹ ਮੰਗਿਆ। ਹਮਰੋ ਹੈ ਤੁਝ ਸੰਗ ਇੱਕ ਕਾਜੂ। ਬਾਕੀ ਵੀ ਮਰਦਾਨੇ ਤੇਰੇ ਨਾਲ ਸਾਡਾ ਇੱਕ ਖਾਸ ਕੰਮ ਵੀ ਹੈਗਾ। ਅਬ ਲਾਖਾ ਪੂਰੋ ਨਿਜ ਆਜੂ। ਪਰ ਅੱਜ ਤੂੰ ਆਪਣੀ ਮਨ ਦੀ ਖਾਸ ਪੂਰੀ ਕਰ ਲਾ, ਫਿਰ ਸਾਡਾ ਜਿਹੜਾ ਕੰਮ ਹੈ ਉਹ ਤੇਰੇ ਤੱਕ, ਉਹ ਤੈਨੂੰ ਕਹਾਂਗੇ। ਮਰਦਾਨਾ ਗੁਣ ਕੈ ਮਨ ਸਵਾਰਥ। ਇਸ ਵੇਲੇ ਮਰਦਾਨਾ ਆਪਣਾ ਮਤਲਬ ਜਿਹਾ ਮਨ ਦੇ ਵਿੱਚ ਕਹਿੰਦੇ, ਸੋਚ ਕੇ ਵਿਚਾਰ ਕੇ ਕਹਿ ਦੇਹ ਕੋ ਭਲੋ ਪਦਾਰਥ। ਲੱਗਾ ਮਹਾਰਾਜ ਮੈਂ ਕੀ ਕਹਿਣਾ, ਤੁਸੀਂ ਆਪ ਹੀ ਸਿਆਣੋ, ਚੰਗਾ ਪਦਾਰਥ ਖੁੱਲਾ ਦੇ ਦਿਓ ਆਪੇ ਹੀ। ਜਿਹ ਤੇ ਹਰ ਖਹ ਔਰ ਤ੍ਰਿਪਤਾਈ। ਇਹ ਪਦਾਰਥ ਨੂੰ ਲੈ ਕੇ ਮੈਂ ਰੱਜ ਜਾਵਾਂ ਤੇ ਪੂਰਾ ਖੁਸ਼ ਹੋਵਾਂ, ਕੱਛਾ ਮਾਰਾਂ। ਜਸ ਤੁਮਰੋ ਕਰ ਦਿਓ ਦੁਆਈ। ਫਿਰ ਮਹਾਰਾਜ ਤੁਹਾਡਾ ਲੋਕਾਂ ਵਿੱਚ ਜਸ ਕਰਾਂ, ਤੁਹਾਨੂੰ ਖੁੱਲੀਆਂ ਆਸ਼ੀਰਵਾਦਾਂ ਦੇਵਾਂ। ਹੈ ਰਾਵਰ ਕੋ ਮੁਝੈ ਭਰੋਸਾ। ਕੀ ਮਹਾਰਾਜ ਮੈਨੂੰ ਤੁਹਾਡੇ ਤੇ ਹੀ ਭਰੋਸਾ ਹੈ। ਸਮ ਉਦਾਰ ਕੋ ਨਿਰਪਨ ਸੰਕੋਸ਼ਾ। ਮਹਾਰਾਜ ਤੁਹਾਡੇ ਵਰਗਾ ਤਾਂ ਭਾਵੇਂ ਹਜ਼ਾਰਾਂ ਖਜ਼ਾਨਿਆਂ ਦਾ ਰਾਜਾ ਹੋਵੇ, ਤੁਹਾਡੇ ਬਰਾਬਰ ਨਹੀਂ ਕੋਈ ਹੋ ਸਕਦਾ, ਇਹ ਭਰੋਸਾ ਹੈ ਮੈਨੂੰ। ਦੋਹਰਾ ਸੁਣ ਮਰਦਾਨਾ ਕਾਨ ਦੈ। ਮਹਾਰਾਜ ਕਹਿੰਦੇ ਭਾਈ ਮਰਦਾਨਾ ਸਾਡਾ ਬਚਨ ਤੂੰ ਕੰਨ ਦੇ ਕੇ ਧਿਆਨ ਦੇ ਕੇ ਸੁਣ ਲਾ। ਨੀਕ ਵਸਤ ਜਿਹ ਪਾਏ। ਜਿੱਥੇ ਚੰਗੀ ਵਸਤੂ ਪਾ ਲਵੇ ਕੋਈ ਮਨੁੱਖ, ਕੀਮਤ ਤਾਂ ਨਾ ਜਾਣੀ। ਉਹ ਚੰਗੀ ਵਸਤੂ ਦੀ ਜੇ ਉਹ ਕਹਿੰਦੇ ਕੀਮਤ ਨਾ ਜਾਣਦਾ ਹੋਵੇ, ਰੰਜ ਰਿਦਾ ਹੋਇ ਜਾਏ। ਫਿਰ ਮਨ ਦੇ ਵਿੱਚ ਨਰਾਜੀ ਜੀ, ਗੁੱਸਾ ਜਾਂ ਦੁੱਖ ਜਾ ਹੋਇਆ ਆਉਂਦਾ ਵੀ ਉਹਨੇ ਤਾਂ ਬਹੁਤ ਵਧੀਆ ਚੀਜ਼ ਦੀ, ਉਹਨੂੰ ਕੀਮਤ ਨਹੀਂ ਹੁੰਦੀ ਹੈ, ਤੇ ਮਨ ਵਿੱਚ ਦੁੱਖ ਜਾ ਹੋ ਜਾਂਦਾ, ਨਰਾਜੀ ਜੀ ਆਉਂਦੀ ਵੀ ਮੈਨੂੰ ਕੁਛ ਇਹਨੇ ਦਿੱਤਾ ਹੀ ਨਹੀਂ ਹੈ। ਜਿਵੇਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਜੈਨਪੁਰ ਦਾ ਵਾਸੀ ਵਿਸ਼ੰਬਰ ਦਾਸ ਦਾ ਸਪੁੱਤਰ ਜਿਹੜਾ ਹਰਗੋਪਾਲ ਸੀ, ਇਹ ਕੁਝ ਸਮਾਂ ਰਿਹਾ ਸੀ, ਗੁਰੂ ਮਹਾਰਾਜ ਨੇ ਇਹਨੂੰ ਕੁਝ ਬਖਸ਼ੀਆਂ ਸੀ ਵਸਤੂਆਂ। ਇੱਕ ਤਾਂ ਵੀ ਤੁਹਾਨੂੰ ਭਾਉ ਦਾ ਬਚਨ ਦਿੱਤਾ, ਇੱਕ ਸਰਵਲੋਹ ਦਾ ਕੜਾ ਮਹਾਰਾਜ ਨੇ ਦੇ ਦਿੱਤਾ ਸੀ, ਇੱਕ ਆਪਣੇ ਕੋਲੋਂ ਪ੍ਰਸ਼ਾਦ ਦਿੱਤਾ ਸੀ, ਕਹਿੰਦੇ ਵੀ ਇਹ ਤੂੰ ਲੈ ਜਾ। ਇਹਨੇ 500 ਰੁਪਈਆ ਪਿਓ ਵੱਲੋਂ ਸੀ ਉਹ ਭੇਟਾ ਕੀਤਾ, ਅਤੇ 100 ਰੁਪਈਆ ਆਪਣੇ ਵੱਲੋਂ ਭੇਟਾ ਕੀਤਾ ਸੀ, 600 ਭੇਟਾ ਕਰਕੇ ਇਹ ਹੈ ਤਾਂ ਅਮੋਲਕੀ ਵਸਤੂਆਂ ਸੀ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰੇਮ ਪਿਆਰ ਬਖਸ਼ਿਆ, ਜਿੱਥੇ ਹੁਣ ਪ੍ਰੇਮ ਪਿਆਰ ਆ ਜਾਏ ਉੱਥੇ ਬਾਕੀ ਕੀ ਰਹਿ ਗਿਆ। ਅਤੇ ਇੱਕ ਜਿਹੜਾ ਲੋਹੇ ਦਾ ਕੜਾ ਸੀ ਉਹ ਧਾਤ ਸੀ ਵੀ ਇਹ ਜਿਹੜਾ ਸੋਨਾ ਚਾਂਦੀ ਇਹ ਵੀ ਤੁਹਾਨੂੰ ਬਖਸ਼ਿਆ, ਮਾਇਆ ਵੀ ਬਖਸ਼ੀ ਤੁਹਾਨੂੰ। ਤੀਜਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਸ਼ਾਦ ਹੈ, ਸੀਤ ਪ੍ਰਸ਼ਾਦ ਆਮ ਤਿੰਨ ਚੀਜ਼ਾਂ ਹੈ ਤਾਂ ਅਮੋਲਕੀ ਸੀ। ਪਰ ਉਹ ਜਿਹੜਾ ਹਰਗੋਪਾਲ ਸੀ ਉਹ ਬਣ ਗਿਆ ਸੀ, ਕਹਿੰਦਾ ਵੀ 600 ਰੁਪਈਆ ਲੈ ਲਿਆ ਗੁਰੂ ਗੋਬਿੰਦ ਸਿੰਘ ਸਾਨੂੰ ਦਿੱਤਾ, ਲਿਆ ਕੱਖ ਨਹੀਂ, ਆਹ ਲੋਹੇ ਦਾ ਕੜਾ ਫੜਾ ਦਾ ਇਹਦਾ ਕੀ ਮੈਂ ਕਰੂੰਗਾ, ਆਹ ਪ੍ਰਸ਼ਾਦ ਦੇ ਤਾ ਭੋਰਾ ਗੱਲ, ਇਹਦਾ ਕੀ ਹੈ, ਰਾਜ ਖਰਾਬ ਹੋ ਜਾਣਾ ਹੈ। ਅਤੇ ਭਾਉ ਦਾ ਬਚਨ ਕੀ ਹੈ, ਮੇਰਾ ਭਲਾ ਕੀ, ਇਸ ਵਾਰ ਮੂੰਹ ਤੋਂ ਕਹਿਤਾ ਵੀ ਤੁਹਾਨੂੰ ਭਾਉ ਦਿੱਤਾ। ਇਸ ਤਰ੍ਹਾਂ ਵੀ ਉਹ ਮਹਾਰਾਜ ਨੇ ਤਾਂ ਸਾਰਾ ਕੁਛ ਹੀ ਉਹ ਤਿੰਨਾਂ ਵਿੱਚ ਬਖਸ਼ ਦਿੱਤਾ, ਪਰ ਉਹਨੂੰ ਸਮਝ ਨਹੀਂ ਸੀ, ਉਹ ਕਦਰ ਕੀਮਤ ਨਹੀਂ ਜਾਣਦਾ ਸੀ, ਅਤੇ ਨਿੰਮੋ ਝੂਣਾ ਜਿਹਾ ਹੋਇਆ, ਕਹਿੰਦਾ ਕਿੱਥੇ ਪਿਓ ਨੇ ਭੇਜਿਆ ਇਹੋ ਜਿਹੇ ਥਾਂ, 600 ਰੁਪਈਆ ਲੈ ਲਿਆ, ਲੁੱਟ ਲਿਆ ਮੈਨੂੰ ਪਿਓ ਨੂੰ ਵੀ, ਬਾਕੀ ਜਿਹੜਾ ਜੇ ਗੁਰੂ ਹੈ ਤਾਂ ਇਹ ਤਾਂ ਵੈਸ਼ਨੋ ਹੈ ਨਹੀਂ, ਇਹ ਤਾਂ ਹੋਰ ਹੀ ਕੁਛ ਖਾਂਦਾ ਪੀਂਦਾ, ਉਹ ਦਿਖਾਇਆ ਸੀ ਮਹਾਰਾਜ ਨੇ ਕਹੋ ਤੇ ਕੀ ਕਿਸੇ ਜੀਵ ਦੀ ਕਲਿਆਣ ਕਰਨ ਵਾਸਤੇ ਉਹ ਮਾਸ ਦਾ ਤਾਂਬੇ ਦਾ ਬਾਜ ਨੂੰ ਖਵਾ ਰਹੇ ਸੀ, ਕਹਿੰਦੇ ਇਹ ਤਾਂ ਗੁਰੂ ਜਿਹੜੇ ਬਈ ਘੜੇ ਸੁਭਾਅ ਵਾਲੇ ਆ, ਦੇਖੋ ਉਹ ਬਾਜ ਖਾਈ ਜਾਂਦਾ ਜਾਂਦੇ ਨੂੰ, ਅਤੇ ਅਸੀਂ ਜਾਂਦੇ ਖਿੜਖਿੜਾ ਕੇ। ਤੇ ਉਸ ਵੇਲੇ ਫਿਰ ਮਹਾਰਾਜ ਨੇ ਉਹ ਕੌਤਕ ਜਿਹਾ ਵਰਤਾਇਆ ਉਹ ਵੀ ਜਦੋਂ ਉਹਨੇ ਕਲਿਆਣ ਦੱਸੀ ਵੀ ਆਉਂ ਮੈਂ ਪਿੱਛੇ ਜਨਮ ਸੀ ਆ ਫਿਰ ਚਰਨੀ ਜੇ ਪਵੇ ਮਾੜੀ ਜੀ ਸ਼ਰਧਾ ਜੀ ਆ ਗਈ ਜਦੋਂ ਪਾਸੇ ਹੋਇਆ ਫਿਰ ਉਹੀ ਹਾਲ ਹੋ ਗਿਆ ਰਸਤੇ ਵਿੱਚ ਹੀ ਚਮਕੌਰ ਸਾਹਿਬ ਦੇ ਨੇੜੇ ਇੱਕ ਉਹ ਮਾਜਰਾ ਪਿੰਡ ਹੈ ਉੱਥੇ ਦਾ ਭਾਈ ਧਿਆਨ ਸਿੰਘ ਐਨ ਪੂਰਾ ਸਿੰਘ ਸੀ ਸ਼ਰਧਾ ਵਾਲਾ ਉਹਨੇ ਕਿਤੇ ਜਾਂਦਾ ਬਣੀਆਂ ਜਾਂ ਦੇਖ ਲਿਆ ਸੀ ਵੀ ਨਿੰਮੋ ਝੂਣਾ ਜਿਹਾ ਜਾ ਰਿਹਾ ਦੇਖਿਆ ਵੀ ਆਇਆ ਤਾਂ ਲੱਗਦਾ ਆਨੰਦਪੁਰ ਸਾਹਿਬ ਤੋਂ ਉੱਥੇ ਤਾਂ ਖੁਸ਼ੀਆਂ ਚਾਅ ਵਿੱਚ ਜਾਂਦਾ ਹੁੰਦਾ ਇਹ ਕਿਉਂ ਜਾਂਦਾ ਬੁਲਾ ਲਿਆ ਕਹਿਣ ਲੱਗਿਆ ਵੀ ਲੱਗਦਾ ਗੁਰੂ ਕਾ ਸਿੱਖ ਹੈ ਤੂੰ ਆਨੰਦਪੁਰੋਂ ਆਇਆ ਲੱਗਦਾ ਹੈ ਚੱਲ ਵੀ ਆ ਭੋਜਨ ਪ੍ਰਸ਼ਾਦੇ ਦਾ ਸਹਿਮਤ ਸ਼ਕਲਾ ਨਾਲੇ ਰਾਤ ਨੂੰ ਇੱਥੇ ਰਹਿ ਪਾ ਉਹ ਭਰਾਮ ਜਾ ਕਿਵੇਂ ਹੈ ਕਹਿੰਦਾ ਚਲੋ ਘਰੇ ਚੱਕ ਕੇ ਤਾਂ ਗੱਲ ਕਰਾਂਗੇ ਉੱਪਰ ਜਾਂ ਪ੍ਰਸ਼ਾਦਾ ਛੱਕ ਕੇ ਫਿਰ ਜਦੋਂ ਪੁੱਛਿਆ ਦੱਸਿਆ ਕਹਿੰਦਾ ਲੈ ਮੈਂ ਗਿਆ ਸੀ ਪਿਓ ਦਾ ਵਚਨ ਮੰਨ ਕੇ ਗੁਰੂ ਨੇ ਤਾਂ ਸਾਨੂੰ ਕੱਖ ਨਹੀਂ ਦਿੱਤਾ ਲੁੱਟ ਲਿਆ ਹੈ ਕਿਸੋ ਸੋਹੇ ਦਾ ਕੜਾ ਜਾਂ ਮੇਰੇ ਜੇ ਹੱਥ ਫੜਾ ਤਾ ਪੂਰਾ ਪ੍ਰਸ਼ਾਦ ਦੇ ਤਾ ਭਾਵ ਦਾ ਵਚਨ ਕਹਿ ਤਾ ਲੈ 600 ਰੁਪਈਆ ਗਿਆ ਸਾਡਾ ਜੇ ਹੁੰਦਾ ਰਸਤੇ ਵਿੱਚ ਆ ਦਿੱਲੀ ਸ਼ਹਿਰ ਆ ਹੋਰ ਕਿੰਨੇ ਸ਼ਹਿਰ ਆਉਣੇ ਇੱਥੇ ਮੈਂ ਸੌਦੇ ਖਰੀਦਾ ਅੱਗੇ ਜਾ ਕੇ ਮਹਿੰਗੇ ਵੇਚਦਾ ਇਹ 600 ਦਾ ਮੈਂ 6000 ਬਣਾ ਕੇ ਲੈ ਜਾਣਾ ਸੀ ਇਸ ਕਰਕੇ ਵੀ ਮੈਂ ਉਹ ਭਰਾ ਮੈਂ ਵੀ ਗੁਰੂ ਨੇ ਮੈਨੂੰ ਕੁਝ ਨਹੀਂ ਦਿੱਤਾ ਹੈ ਉਹ ਕਹਿਣ ਲੱਗਿਆ ਵੀ ਗੁਰੂ ਨੇ ਤਾਂ ਦਿੱਤਾ ਤੈਨੂੰ ਸਭ ਕੁਛ ਹੀ ਪਰ ਤੈਨੂੰ ਨਹੀਂ ਪਤਾ ਲੱਗਦਾ ਤੂੰ ਤੇਰੀ ਅਕਲ ਮਤ ਨਹੀਂ ਹੈ ਜੇ ਤੂੰ ਮੰਨਦਾ ਵੀ ਮੈਨੂੰ ਨਹੀਂ ਕੁਝ ਦਿੱਤਾ ਗੁਰੂ ਨੇ ਫਿਰ ਆ ਜਿਹੜਾ ਗੁਰੂ ਨੇ ਤੈਨੂੰ ਦਿੱਤਾ ਮੈਨੂੰ ਦੇ ਦੇ 600 ਰੁਪਈਆ ਮੇਰੇ ਕੋਲੋਂ ਲੈ ਲਾ ਸਗੋਂ ਵਿਆਜ ਦੇ ਸਮੇਤ 50 ਰੁਪਈਏ ਹੋਰ ਵੀ ਲੈ ਲਾ ਆਹ ਲੋਹੇ ਦਾ ਕੜਾ ਵੀ ਮੈਨੂੰ ਦੇ ਤੇ ਜਿਹਦਾ ਭਾਅ ਦਾ ਬਚਨ ਇਹ ਵੀ ਦੇ ਦੇ ਤੇ ਤੀਜੀ ਚੀਜ਼ ਵੀ ਚਲੋ ਪ੍ਰਸ਼ਾਦ ਤਾਂ ਤੂੰ ਰੱਖ ਲੈਂਦਾ ਇਹ ਤਾਂ ਨਹੀਂ ਲੈਂਦਾ ਤੂੰ ਘਰੇ ਜਾ ਕੇ ਸ਼ਖਸ ਕਾਲੀ ਸੀਤ ਪ੍ਰਸ਼ਾਦ ਦੋ ਚੀਜ਼ਾਂ ਦੇ ਦੇ ਉਹ ਦੋ ਲੈਣ ਕਰਕੇ ਧਿਆਨ ਸਿੰਘ ਦੇ ਤਾਂ ਘਰੇ ਬੇਅੰਤ ਮਾਇਆ ਆ ਗਈ ਬੇਅੰਤੀ ਪ੍ਰੇਮ ਪਿਆਰ ਆ ਗਿਆ ਅਤੇ ਇੱਧਰ ਜਿਹੜਾ ਇਹ ਬਾਣੀ ਹੈ ਰਸਤੇ ਵਿੱਚ 100 ਰੁਪਈਏ ਦੇ ਨਾਲ ਸੌਦਾ ਪ੍ਰੀਤ ਜਾਂ ਖਰੀਦ ਖੂ ਕੇ ਵੇਚ ਬੂਟ ਕੇ ਬਹੁਤ ਹੀ ਮਾਇਆ ਖੜ ਕੇ ਘਰੇ ਵੜ ਗਿਆ ਪਿਓ ਨਾਲ ਗੱਲ ਹੀ ਨਹੀਂ ਕੀਤੀ ਜਦੋਂ ਉਹਨੇ ਪੁੱਛ ਪੜਤਾਲ ਕੀਤੀ ਉਹ ਹੁਣ ਜਾਣਦਾ ਸੀ ਕਹਿਣ ਲੱਗਿਆ ਪੁੱਤਰ ਤੂੰ ਤਾਂ ਸਭ ਕੁਛ ਹੀ ਲੁਟਾ ਪੁਟਾ ਹੈ ਸਭ ਕੁਛ ਹੀ ਬੇਅਕਲਾ ਖਰਾਬ ਕਰਿਆ ਆ ਤੈਨੂੰ ਕਦਰ ਕੀਮਤੀ ਨਹੀਂ ਗੁਰੂ ਕੇ ਬਚਨਾਂ 'ਤੇ ਭਰੋਸਾ ਹੀ ਨਹੀਂ ਹੈ ਵੀ ਉਹਨਾਂ ਨੇ ਤਾਂ ਸਭ ਕੁਛ ਦੇ ਦਿੱਤਾ ਸੀ ਫਿਰ ਵੀ ਕਹਿੰਦਾ ਉਹਨਾਂ ਨੇ ਕੀ ਦਿੱਤਾ ਸੀ ਲੋਹੇ ਦਾ ਕੜਾਈ ਸੀ ਪ੍ਰਸ਼ਾਦ ਹੀ ਹੈ ਲੈ ਲਾ ਦੇਖ ਲਾ ਇਹ ਅਤੇ ਉਹ ਰਸਤੇ ਵੀ ਦੇਖਿਆ ਸੀ ਇਹਨੂੰ ਗੁਰੂ ਕਿਸ਼ ਦੱਸਿਆ ਕਿਰਮ ਜੇ ਪੈ ਜਦੋਂ ਆਇਆ ਤਾਂ ਫਿਰ ਤਿੰਨ ਮਿਲਦਾ ਦੱਸਿਆ ਹੈਰਾਨ ਜਿਹਾ ਹੋਇਆ ਕਹਿੰਦਾ ਵੀ ਰਸਤੇ ਵਿੱਚ ਤਾਂ ਹੋਰ ਕੁਛ ਵੀ ਲਹਿਦਾ ਸੀ ਹੁਣ ਇਹ ਪ੍ਰਸ਼ਾਦ ਹੈ ਇਸ ਤਰ੍ਹਾਂ ਚਲੋ ਸ਼ਿਕਾਇਆ ਸ਼ਿਕਾਇਆ ਫਿਰ ਬਿਰਤਾ ਜੀ ਪੈ ਗਈ ਸੀ ਇਹਦੇ ਉੱਪਰ ਬਹੁਤ ਕੰਗਾਲ ਹੋ ਗਿਆ ਸੀ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਦਾ ਪਿਓ ਨਾਲ ਲੈ ਕੇ ਆਨੰਦਪੁਰ ਆਇਆ ਸੀ ਕਹਿੰਦਾ ਮਹਾਰਾਜ ਮੇਰਾ ਪੁੱਤਰ ਨਲਾਇਕ ਹੈ ਇਹਨੂੰ ਸਮਝ ਨਹੀਂ ਹੈ ਤੁਸੀਂ ਤਾਂ ਬਹੁਤ ਕੁਛ ਦੇ ਦਿੱਤਾ ਸੀ ਪਰ ਇਹ ਬਾਣੀਆਂ ਉਹ ਹੋਰ ਖਿਆਲਾਂ ਦਾ ਜਿਸ ਕਰਕੇ ਮਹਾਰਾਜ ਆਪਣਾ ਪ੍ਰੇਮ ਵੀ ਬਖਸ਼ੋ ਸ਼ਰਧਾ ਭਾਵਨਾ ਵੀ ਬਖਸ਼ੋ ਬਖਸ਼ ਅਤੇ ਮਾਇਆ ਵੀ ਬਖਸ਼ੋ ਮਹਾਰਾਜ ਕਹਿੰਦੇ ਵੀ ਉਹ ਧਿਆਨ ਸਾਹ ਨਾਲ ਹੁਣ ਤੂੰ ਗੱਲ ਕਰ ਲੈਣ ਦੇਣ ਉੱਥੇ ਹੋ ਗਿਆ ਹੈ ਕਹਿੰਦਾ ਮਹਾਰਾਜ ਉਹ ਹੁਣ ਕਿਵੇਂ ਵਾਪਸ ਕਰੂਗਾ ਉਹ ਨਾਲ ਸਦਿਆ ਉਹਨੂੰ ਪੁੱਛਿਆ ਵੀ ਤੂੰ ਇਹ ਮਹਾਰਾਜ ਇੱਥੋਂ ਬਚਨ ਲਿਆ ਸੀ ਆ ਲੋਹੇ ਦਾ ਕੜਾ ਤੈਨੂੰ ਕੋਈ ਹਾਸਲ ਹੋਇਆ ਕਹਿਣ ਲੱਗਿਆ ਮਹਾਰਾਜ ਤੁਹਾਡੀ ਕਿਰਪਾ ਨਾਲ ਬੜੀ ਬਖਸ਼ਿਸ਼ ਹੋ ਗਈ ਮੈਂ ਹਲ ਜਾ ਪਾਉਣ ਗਿਆ ਸੀ ਅਤੇ ਉਹ ਚੌ ਦੇ ਵਿੱਚ ਇੱਕ ਕੁੱਜੀ ਜੀ ਉਹ ਫਸ ਗਈ ਸੀ ਜਦੋਂ ਖੋਲ੍ਹੀ ਉਹ ਤਾਂ ਸੋਨੇ ਦੀਆਂ ਮੋਹਰਾਂ ਨਾਲ ਭਰੀ ਪਈ ਸੀ ਕੱਢ ਕੇ ਲਿਆ ਕੇ ਮਹਾਰਾਜ ਮੈਂ ਵਧੀਆ ਨਵਾਂ ਮਕਾਨ ਬਣਾ ਲਿਆ ਹੋਰ ਜ਼ਮੀਨ ਜਾਇਦਾਦ ਖਰੀਦ ਲਈ ਹੈ ਇਸ ਤਰ੍ਹਾਂ ਮੈਂ ਤਾਂ ਬਹੁਤ ਤਕੜਾ ਮਾਇਆ ਧਾਰੀ ਬਣ ਗਿਆ ਮਹਾਰਾਜ ਸਵੇਰੇ ਪਛਤਾਵੇ ਵੀ ਦੇਖੋ ਹੈ ਤਾਂ ਲੋਹੇ ਦਾ ਕੜਾ ਸੀ ਬਖਸ਼ਿਸ਼ ਕਿੱਡੀ ਮਹਾਨ ਮਹਾਰਾਜ ਨੇ ਕਰ ਦਿੱਤੀ ਸੀ ਲੈ ਗਿਆ ਇਹ ਸ਼ਰਧਾਲੂ ਬੁੱਧੀ ਵਾਲਾ ਸਿਆਣਾ ਮਰਦਾਨੇ ਨੂੰ ਮਹਾਰਾਜ ਕਹਿੰਦੇ ਵੀ ਕਈ ਵਾਰੀ ਜੇ ਆਪਣੇ ਕੋਲ ਤਾਂ ਅਸੀਂ ਚੰਗੀ ਵਸਤੂ ਦੇਈਏ, ਤੂੰ ਸਮਝ ਵੀ ਇਹਨੂੰ ਸਾਨੂੰ ਕੁਛ ਨਹੀਂ ਦਿੱਤਾ ਇਸਨੇ, ਫਿਰ ਤੇਰਾ ਮਨ ਕਿਤੇ ਨਾਰਾਜ਼ ਨਾ ਹੋ ਜਾਏ, ਇਸ ਕਰਕੇ ਤੂੰ ਆਪ ਹੀ ਮੰਗਲਾ ਜੋ ਮੰਗਣਾ ਹੈ। ਚੌਪਈ ਕਰੋ ਲਾਲਸਾ ਦਰਬ ਦਕੂਲਾ, ਕਿਉਂਕਿ ਜਿਹੜੇ ਤੁਸੀਂ ਮਰਦਾਨੇ ਕਿ ਹੁੰਦੇ ਹੋ, ਉਹ ਮਰਾਸੀ ਹੁੰਦੇ ਆ ਵੀ ਮਾਇਆ ਦੀ ਇੱਛਾ ਰੱਖਦੇ, ਵੀ ਮਾਇਆ ਦੇ ਦੇਵੇ ਜਾਂ ਚੰਗਾ ਵਧੀਆ ਕੋਈ ਕੱਪੜਾ ਕੁਪੜਾ ਲੋਈ ਲੋਈ ਦੇ ਦੇਵੇ, ਇਹ ਇਸ਼ਾਰਾ ਹੁੰਦੇ ਆ ਤੁਸੀਂ। ਨਹ ਜਾਨਹੁ ਆਗੇ ਕਿਆ ਸੂਲਾ, ਬਾਕੀ ਅੱਗੇ ਨੂੰ ਕੀ ਦੁੱਖ ਹੋਣੇ, ਇਹ ਨੀ ਤੁਸੀਂ ਮਰਾਸੀ ਜਾਣਦੇ, ਬਸ ਰੁਪਈਏ ਮੰਗਦੇ ਕੱਪੜੇ ਮੰਗਦੇ ਹੁੰਦੇ ਤੁਸੀਂ। ਜਾਤ ਮਰਾਸੀ ਜਾਚਨ ਦਰਬਾ, ਜਿਨ੍ਹਾਂ ਦੀ ਜਾਤ ਮਰਾਸੀ ਹੁੰਦੀ ਉਹ ਇਹੋ ਜਿਹੀਆਂ ਮੰਗਾਂ ਕਰਦੇ ਹੁੰਦੇ। ਪਹਿਰਨ ਖਾਨ ਲਖੋ ਸੁਖ ਸਰਬਾ, ਜਿਹੜਾ ਖਾ ਪੀ ਲੈਣਾ ਚੰਗੇ ਕੱਪੜੇ ਪਾ ਲੈਣੇ, ਇਹਦੇ ਵਿੱਚ ਹੀ ਸਾਰੇ ਸੁੱਖ ਸਮਝਦੇ ਹੁੰਦੇ। ਮਨ ਗੁਣ ਕੈ ਭਨ ਹੀ ਮਰਦਾਨਾ, ਸਵੇਰੇ ਮਹਾਰਾਜ ਦੇ ਬਚਨ ਸੁਣ ਕੇ ਮਨ ਦੇ ਵਿੱਚ ਵਿਚਾਰ ਕਰਕੇ ਮਰਦਾਨਾ ਸਿਆਣਾ ਸੀ ਕਹਿਣ ਲੱਗਿਆ ਹੈ। ਸੋ ਦੀਜੈ ਜੋ ਨੀਕੋ ਜਾਨਾ, ਮਹਾਰਾਜ ਮੈਂ ਨਹੀਂ ਮੰਗਣਾ, ਜਿਹੜਾ ਤੁਸੀਂ ਚੰਗਾ ਜਾਣਦੇ ਨਾ ਉਹ ਮੈਨੂੰ ਦੇ ਦਿਓ ਆਪੇ। ਜੋ ਮੁਝ ਭਲਾ ਹੋਏ ਸੁਖ ਪੁੰਜਾ, ਮਹਾਰਾਜ ਜਿਵੇਂ ਮੇਰਾ ਭਲਾ ਵੀ ਹੋ ਜਾਏ ਮੈਨੂੰ ਬਹੁਤੇ ਸੁੱਖ ਵੀ ਮਿਲ ਜਾਣ। ਸੋ ਦੇਵੋ ਕਿਉਂ ਹਵ ਹੋ ਰੰਜਾ, ਮਹਾਰਾਜ ਤੁਸੀਂ ਮਨ ਭਾਉਣਾ ਦੇ ਹੋ ਬਹੁਤੇ ਸੁੱਖ ਬਖਸ਼ੋਗੇ, ਮੇਰਾ ਮਨ ਨਾਰਾਜ਼ ਕਿਵੇਂ ਹੋਊ ਭਲਾ। ਬੋਲੇ ਕਮਲ ਨੈਣ ਤੁਝ ਦੀਨੋ, ਮਹਾਰਾਜ ਕਹਿੰਦੇ ਵੀ ਚੰਗਾ ਮਰਦਾਨਿਆ ਤੈਨੂੰ ਫਿਰ ਆਹ ਦੇ ਦਿੱਤਾ ਚੰਗਾ। ਬਾਦਿਤ ਤੰਤ ਵਜਾਵਨ ਚੀਨੋ, ਮੇਰਾ ਤੰਤੀ ਸਾਜ ਨਾ ਰਬਾਬ ਵਜਾਉਣ ਦਾ ਗੁਣ ਹੈ, ਇਹ ਤੈਨੂੰ ਅਸੀਂ ਦੇ ਦਿੱਤਾ, ਬਿਨਾਂ ਬਜਾਏ ਤੋਂ ਬਿਨਾਂ ਸਿੱਖੇ ਤੇ ਤੈਨੂੰ ਰੱਬ ਬਜਾਉਣਾ ਆ ਜਾਏਗਾ। ਯਾ ਗੁਣ ਤੇ ਮਨ ਹਰ ਕਰ ਸ਼ੋਕੂ, ਇਹਨੇ ਇਹ ਗੁਣ ਕਰਕੇ ਤੂੰ ਆਪਣੇ ਮਨ ਦੇ ਸਾਰੇ ਸ਼ੋਕ ਦੂਰ ਕਰ ਲਵੇਂਗਾ, ਤੇ ਜਿਨ੍ਹਾਂ ਨੂੰ ਸੁਣਾਇਆ ਕਰਾਂਗੇ ਕੀਰਤਨ ਉਹਦੇ ਮਨ ਦੇ ਸ਼ੋਕ ਵੀ ਦੂਰ ਹੋ ਜਾਇਆ ਕਰ। ਬੰਧਨ ਕਰ ਬੰਧਨ ਤਜ ਹੋਇ ਸੁਖ ਦੁਆ ਲੋਕੂ, ਦੇਖ ਲਾ ਮੋਹ ਮਮਤਾ ਦੇ ਬੰਧਨਾਂ ਨੂੰ ਛੱਡ ਕੇ ਤੈਨੂੰ ਦੋਹਾਂ ਲੋਕਾਂ ਵਿੱਚ ਹੀ ਕਹਿੰਦੇ ਸੁੱਖ ਹੋਊਗਾ ਇਹ ਸਾਜ ਦੇ ਨਾਲ। ਹਰ ਗੁਣ ਗਾਵਨ ਕੇ ਰਸ ਮਾਹੀ, ਕਿਉਂਕਿ ਜਿਹੜਾ ਵਾਹਿਗੁਰੂ ਦੇ ਗੁਣ ਗਾਉਣੇ ਹੈ ਤੇ ਪ੍ਰੇਮ ਦੇ ਵਿੱਚ ਲੀਨ ਹੋ ਕੇ, ਪਰਚੈ ਮਨ ਅਵਗੁਣ ਮਿਟ ਜਾਹੀ, ਇਹਦੇ ਨਾਲ ਮਨ ਜਿਹੜਾ ਵਾਹਿਗੁਰੂ ਵਿੱਚ ਪਰਚ ਜਾਂਦਾ ਲੱਗ ਜਾਂਦਾ, ਜਿੰਨੇ ਮਨੁੱਖ ਨੇ ਗੁਨਾਹ ਕੀਤੇ ਹੁੰਦੇ ਉਹ ਸਾਰੇ ਉਹਦੇ ਖਤਮ ਹੋ ਜਾਂਦੇ ਆ। ਅਸ ਗੁਣ ਸੋ ਅਬ ਲਾਖਾ ਮੇਰੀ, ਇਹੋ ਜਿਹਾ ਜਿਹੜਾ ਗੁਣ ਹੈ ਨਾ ਉਹ ਦੇਣ ਵਾਸਤੇ ਸਾਨੂੰ ਕਹਿੰਦੇ ਤੈਨੂੰ ਆਸਾ ਇੱਕ ਖਾਸ ਛਵੀਏ ਦੇ ਦੇਈਏ। ਰਹਿ ਸੰਗ ਜੋ ਹੋਇਆ ਗਤ ਤੇਰੀ, ਇਹ ਵੀ ਮਰਦਾਨੇ ਇਹ ਗੁਣ ਲੈ ਕੇ ਤੂੰ ਸਾਡੇ ਨਾਲ ਰਹਿ ਫਿਰ ਤੇਰੀ ਮੁਕਤੀ ਵੀ ਕਲਿਆਣ ਵੀ ਹੋ ਜਾਊਗੀ। ਇਉਂ ਸੁਣ ਹਰਖ ਉੱਠਿਓ ਮਰਦਾਨਾ, ਇਸ ਤਰ੍ਹਾਂ ਮਹਾਰਾਜ ਤੋਂ ਸੁਣ ਕੇ ਮਰਦਾਨਾ ਬਹੁਤ ਖੁਸ਼ੀ ਹੋ ਉੱਠਿਆ ਹੈ। ਉਤਰਿਓ ਸ੍ਰੀ ਨਾਨਕ ਕਲਿਆਣਾ, ਇਹ ਗੁਰੂ ਨਾਨਕ ਸਾਹਿਬ ਜੀ ਲੱਗਾ ਕਲਿਆਣ ਗੁਣ ਬਸਾਵਲੀ ਦੱਸਣ ਲੱਗਿਆ ਹੈ। ਪਿਤਾ ਪਿਤਾ ਮੈਂ ਪਰ ਪੁਨ ਪਰ ਕੇ, ਮਹਾਰਾਜ ਤੁਹਾਡੇ ਪਿਤਾ ਕਾਲੂ ਜੀ ਇਹੋ ਹੈ, ਤੁਹਾਡੇ ਜਿਹੜੇ ਦਾਦੇ ਹੈ ਸ਼ਿਵ ਰਾਮ ਜੀ ਇਹੋ ਜੇ ਹੈ, ਉਹਨਾਂ ਜਿਹੜੇ ਪੜਦਾਦੇ ਹੈ ਪਰ ਕੇ ਅੱਗੇ ਪਰੇ ਪੜਦਾਦੇ ਹਨ। ਵਰਨਨ ਨਾਮ ਕਰੇ ਜਗ ਗੁਰ ਕੇ, ਗੁਰੂ ਮਹਾਰਾਜ ਸੰਸਾਰ ਦੇ ਗੁਰੂ ਹੈ, ਉਹਨਾਂ ਦੇ ਬੇਦੀਆਂ ਦੇ ਵੰਸ਼ ਦੇ ਜਿਹੜੇ ਕੋਈ ਅੱਗੇ ਦਾਦੇ ਪੜਦਾਦੇ ਲੱਕੜ ਦਾਦੇ ਆ ਸਾਰਿਆਂ ਦੇ ਨਾਂ ਕਥਨ ਕਰ ਦਿੱਤੇ ਇਸਨੇ। ਸ਼ੁਭ ਗੁਣ ਸੰਗ ਕੀਨ ਪਰ ਸੰਸਾਰ, ਚੰਗੇ ਗੁਣਾਂ ਨਾਲ ਇਸ ਤਰ੍ਹਾਂ ਬੇਟੀਆਂ ਦੇ ਵੰਸ਼ ਦੀ ਮਹਾਰਾਜ ਦੇ ਪਿਓ ਦਾਦਿਆਂ ਪੜਦਾਦਿਆਂ ਦੀ ਮਹਿਮਾ ਕੀਤੀ ਇਸਨੇ। ਨਿਪਜਿਓ ਬੇਦੀ ਕੁਲ ਆਵ ਤਨਸਾਰ, ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ ਤੁਸੀਂ ਬੇਦੀਆਂ ਦੀ ਵੰਸ਼ ਵਿੱਚ ਸੂਰਜ ਵਾਂਗੂ ਭਗਤ ਪੈਦਾ ਹੋਏ ਹੋ। ਦੀਪਕ ਕਾਲੂ ਸਦਨ ਸਪੂਤ, ਜਿਹੜਾ ਕਾਲੂ ਦਾ ਘਰ ਇਹਨੂੰ ਚਾਨਣ ਕਰਨ ਵਾਸਤੇ ਤੁਸੀਂ ਦੇਵੇ ਵਾਂਗ ਹੋ ਪੈਦਾ ਹੋਏ। ਪਿਖ ਉਦਾਰ ਲੱਜਤ ਪੁਰਹੂਤਾ, ਤੁਹਾਡਾ ਸਖੀ ਪੁਣਾ ਦੇਖ ਦੇਖ ਕੇ ਤਾਂ ਇੰਦਰ ਦਿੱਤਾ ਵੀ ਸ਼ਰਮਿੰਦਤ ਹੁੰਦਾ ਵੀ ਮੈਂ ਨੀ ਇੰਨਾ ਕੁਛ ਦੇ ਸਕਦਾ ਜਿੰਨਾ ਤੁਸੀਂ ਦੇ ਰਹੇ ਹੋ। ਤੇਹ ਛਿਨ ਪੰਕਜ ਲੋਚਨ ਚਾਰੂ, ਉਸ ਵੇਲੇ ਜਿਹੜੇ ਕਵਲ ਵਰਗੇ ਸੋਹਣੇ ਨੇਤਰਾਂ ਵਾਲੇ ਗੁਰੂ ਨਾਨਕ ਸਾਹਿਬ ਤੈ ਕਰਤੇ ਜਾਮਾ ਲੀਨ ਉਤਾਰ, ਆਪਣੇ ਗਲ ਦੇ ਵੀ ਜਿਹੜਾ ਝੋਲਾ ਪਾਇਆ ਉਹ ਮਹਾਰਾਜ ਨੇ ਕਹਿੰਦੇ ਲਾ ਕੇ ਮਰਦਾਨੇ ਨੂੰ ਦੇ ਦਿੱਤਾ ਹੈ। ਕੇਤਕ ਦਰਬ ਦੇਤ ਭੇ ਸੰਗਾ, ਕੁਝ ਕਹਿੰਦੇ ਜਿਹੜਾ ਮਾਇਆ ਦਾ ਗੱਫਾ ਵੀ ਨਾਲ ਹੀ ਝੋਲੇ ਦੇ ਨੂੰ ਦੇ ਦਿੱਤਾ ਹੈ। ਲੀਏ ਮਰਦਾਨੇ ਸੰਗ ਉਮੰਗਾ, ਮਰਦਾਨੇ ਨੇ ਬਹੁਤ ਉਮੰਗ ਖੁਸ਼ੀ ਉਤਸ਼ਾਹ ਵਿੱਚ ਆ ਕੇ ਲੈ ਲਿਆ ਹੈ। ਪਹਿਰ ਅੰਗ ਹਿਰਦੇ ਸੁਖ ਪਾਈ, ਇਸ ਤਰ੍ਹਾਂ ਸਰੀਰ ਤੇ ਚੋੜਾ ਪਾ ਕੇ ਤੇਰੇ ਵਿੱਚ ਬਹੁਤ ਖੁਸ਼ ਹੋ ਗਿਆ। ਕਹਿ ਬਹੁਰ ਮੁਝ ਦੇ ਹੋ ਰਜਾਈ, ਫਿਰ ਮਰਦਾਨਾ ਕਹਿਣ ਲੱਗਿਆ ਮਾਰਾ ਹੁਣ ਮੈਨੂੰ ਜਾਣ ਦੀ ਆਗਿਆ ਦੇ ਦੇਵੋ। ਜਾਵੋ ਸਦਨ ਨਗਰ ਤਲਵੰਡੀ, ਆਪਣਾ ਜਿਹੜਾ ਨਗਰ ਹੈ ਨਾ ਤਲਵੰਡੀ ਰਾਏਪੁਰੀ ਉੱਥੇ ਚਲਾ ਜਾਵਾਂਗਾ। ਤਬ ਪਿਤ ਸੰਗਹਿ ਹੇ ਦੁੱਖ ਖੰਡੀ, ਹੇ ਦੁੱਖਾਂ ਨੂੰ ਟੋਟੇ ਟੋਟੇ ਕਰਨ ਵਾਲੇ ਤੁਹਾਡਾ ਪਿਤਾ ਹੈ, ਇਹਦੇ ਨਾਲ ਹੀ ਚਲਾ ਜਾਵਾਂਗਾ ਵਾਪਸ। ਬੋਲੇ ਸ੍ਰੀ ਨਾਨਕ ਸੁਖ ਰਾਸੀ, ਉਸ ਵੇਲੇ ਮਰਦਾਨੇ ਨੂੰ ਸੁਖਾਂ ਦੇ ਖਜ਼ਾਨਾ ਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਤੂੰ ਹੈ ਬੇਦੀ ਵੰਸ਼ ਮਿਰਾਸੀ। ਮਰਦਾਨੇ ਤੂੰ ਸਾਡੇ ਬੇਦੀਆਂ ਵੰਸ਼ ਦਾ ਮਿਰਾਸੀ ਹੈ। ਜਾਚਨ ਆਨ ਸਥਾਨ ਨ ਕੀਜੈ, ਸਾਡੇ ਬੇਦੀਆਂ ਦੀ ਵੰਸ਼ ਤੋਂ ਬਗੈਰ ਕਿਸੇ ਹੋਰ ਸਥਾਨ ਤੇ ਨਾ ਜਾ ਕੇ ਥਾਂ ਥਾਂ ਤੂੰ ਮੰਗਣਾ। ਲੈ ਇਨ ਤੇ ਸੰਤੋਖ ਧਰੀਜੈ, ਇਹਨਾਂ ਦੇ ਘਰਾਂ ਵਿੱਚੋਂ ਲੈ ਕੇ ਵੀ ਤੂੰ ਸੰਤੋਖ ਧਾਰਨਾ ਹੈ। ਜੇ ਤੁਮ ਰੱਖੋਗੇ ਸੁਧ ਮੋਰੀ, ਮਰਦਾਨਾ ਕਹਿਣ ਲੱਗਿਆ ਮਹਾਰਾਜ ਤੁਸੀਂ ਮੇਰੀ ਸਾਰੀ ਖਬਰਸਾਰ ਰੱਖੋਗੇ, ਅਨੰਤ ਅਗਰ ਕਿਉਂ ਜਾਉ ਬਹੋਰੀ, ਫੇਰ ਮਹਾਰਾ ਹੋਰਨਾ ਦੇ ਕੋਲ ਮੈਂ ਕਿਉਂ ਜਾਊਂਗਾ। ਅਸਨ ਬਸਨ ਕੋ ਲੋਭ ਅਮੋਰਾ, ਜਿਹੜਾ ਕੋਈ ਭੋਜਨ ਹੈ ਕੱਪੜਾ ਇਹਦਾ ਤਾਂ ਜਿਹੜਾ ਲੋਭ ਹੁੰਦਾ ਹੈ ਮੋੜਿਆ ਨੀ ਜਾਂਦਾ, ਤਾਂ ਮੰਗਣਾ ਹੀ ਪੈਣਾ ਹੈ। ਸੋ ਕਰ ਭਾਵੈ ਹੈ ਕਰ ਨਿਜ ਜੋਰਾ, ਲੀੜਾ ਕੱਪੜਾ ਰੁਪਈਏ ਮਾਰਾ ਭੋਜਨ ਹੈ, ਮਨੁੱਖ ਨੂੰ ਹੱਥ ਜੁੜਵਾਉਂਦਾ ਹੈ। ਜਦੋਂ ਭੁੱਖਾ ਹੁੰਦਾ ਰੋਟੀ ਮੰਗਦਾ ਹੱਥ ਜੋੜ ਕੇ, ਜਦੋਂ ਨੰਗਾ ਹੁੰਦਾ ਕੱਪੜੇ ਮੰਗਦਾ ਹੱਥ ਜੋੜ ਕੇ। ਦੋਹਰਾ ਸੁਣ ਮਰਦਾਨੇ ਲੇ ਸਦਾ, ਮਹਾਰਾਜ ਕਹਿੰਦੇ ਮਰਦਾਨਿਆ ਸੁਣ ਲਾ ਸਭ ਕੀ ਸੁਧ ਕਰਤਾ, ਫਿਕਰ ਹੀ ਨਾ ਕਰ ਸਾਰਿਆਂ ਦੀ ਖਬਰ ਸਾਰ, ਭੋਜਨ ਦੀ ਕੱਪੜੇ ਦੀ ਕਰਤਾਰ ਲੈਂਦਾ ਹੈ। ਦੇਹ ਬਣੀ ਪਸ਼ਚਾਤ ਹੈ, ਜਿਹੜੀ ਮਨੁੱਖ ਦੇਹੀ ਹੈ ਤਾਂ ਮਗਰੋਂ ਬਣੀ ਹੈ। ਪੂਰਬ ਬਣਾ ਆਹਾਰ, ਇਹਦੇ ਛਕਣ ਛਕਾਉਣ ਵਾਸਤੇ ਸਹਿਲਾ ਹੀ ਸਾਰਾ ਭੋਜਨ ਬਣਿਆ ਹੈ, ਉਹਨੇ ਸਭ ਕੁਛ ਸਭ ਪ੍ਰਬੰਧ ਕੀਤਾ ਪਿਆ ਹੈ। ਚੌਪਈ ਮਿਲ ਕਾਲੂ ਤਨੀਆ ਜਮਾਤਾ, ਉਸ ਵੇਲੇ ਕਾਲੂ ਜੀ ਆਪਣੀ ਸੁਪੁੱਤਰੀ ਨਾਨਕੀ ਤੇ ਆਪਣੇ ਜਵਾਈ ਜੈ ਰਾਮ ਨੂੰ ਮਿਲ ਜੁਲ ਕੇ, ਪੁਨ ਆਪਨ ਆਵਾ ਹਿਤ ਤਾਤਾ, ਇਸ ਤਰ੍ਹਾਂ ਜਿਹੜਾ ਕਾਲੂ ਆਪਣੇ ਪੁੱਤਰ ਦੀ ਦੁਕਾਨ ਤੇ ਹਟਦੇ ਆ ਗਿਆ ਹੈ। ਵੈਸੇ ਨਿਕਟ ਏਕ ਪਰ ਅੰਕਾ, ਇੱਕੋ ਪਣਗ ਤੇ ਨੇੜੇ ਹੋ ਕੇ ਪਿਓ ਪੁੱਤਰ ਬੈਠ ਗਏ ਹਨ। ਦੇਖਾ ਸੁਤ ਕੋ ਬਦਨ ਮਯੰਕਾ, ਚੰਦਰਮਾ ਵਰਗਾ ਜਿਹੜਾ ਮੁੱਖ ਹੈ ਇਸ ਪੁੱਤਰ ਦਾ ਦੇਖ ਰਿਹਾ ਪਿਤਾ। ਅਦਕ ਨੇਹ ਕਰ ਸਿਖਵਨ ਦੇਈ, ਮੋਹ ਪਿਆਰ ਜਾ ਕਰਕੇ ਫਿਰ ਸਿੱਖਿਆ ਦੇਣ ਲੱਗਿਆ। ਇਕਠੋ ਦਰਬ ਕਰਨ ਕੀ ਜੇਈ, ਕਹਿੰਦੇ ਧਨ ਹੁਣ ਇਕੱਠਾ ਕਰਨਾ ਦੱਸਣ ਲੱਗਿਆ, ਸਿੱਖਿਆ ਦੇਣ ਲੱਗਿਆ। ਖਰਚ ਵਿਆਹ ਕੋ ਕਰੋ ਤਿਆਰੀ, ਗੁਰੂ ਨਾਨਕ ਸਾਹਿਬ ਹੁਣ ਤੁਹਾਡਾ ਸਾਲ ਤੋਂ ਬਾਅਦ ਵਿਆਹ ਹੋਣਾ, ਉਹਦਾ ਖਰਚ ਸਾਰਾ ਤਿਆਰ ਕਰ ਲੋ। ਧਰ ਚਹਿਤ ਹੈ ਤਿਸ ਦਿਨ ਭਾਰੀ, ਉਸ ਦਿਨ ਕਹਿੰਦੇ ਧਨ ਬਹੁਤ ਖੁੱਲਾ ਚਾਹੀਦਾ ਹੈ। ਅਸ ਪ੍ਰਕਾਰ ਕੀ ਕਹਿ ਬਿਦ ਨਾਨਾ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤੀਆਂ ਜਿਹੀਆਂ ਕਹਿ ਕਹਿ ਕੇ, ਸੁਣ ਸ੍ਰੀ ਨਾਨਕ ਵਾਕ ਬਖਾਨਾ, ਮਹਾਰਾਜ ਨੇ ਸੁਣ ਕੇ ਬਚਨ ਕਿਹਾ। ਪੁਰਪਤ ਰਾਏ ਬੁਲਾਰਾ ਉਦਾਰਾ, ਮਹਾਰਾਜ ਕਹਿੰਦੇ ਗੱਲ ਛੱਡ, ਜਿਹੜਾ ਰਾਏ ਭੋਈ ਦੀ ਤਲਵੰਡੀ ਵਿੱਚ ਰਾਏ ਬੁਲਾਰਾ, 300 ਭਨੀਏ ਆਨੰਦ ਹਮਾਰਾ, ਉਹਨਾਂ ਨੂੰ ਜਾ ਕੇ ਸਾਰਾ ਸਾਡਾ ਖੈਰ ਅਨੁਸੁਖ ਤੂੰ ਦੱਸ ਦੇਣੀ। ਪ੍ਰੇ ਸੁਤ ਕੇ ਪ੍ਰੇ ਬਚ ਸੁਣ ਕੰਨ, ਪਿਆਰੇ ਪੁੱਤਰ ਦੇ ਪਿਆਰੇ ਬਚਨ ਸੁਣ ਕੇ ਕੰਨਾਂ ਵਿੱਚ, ਤਲਵੰਡੀ ਪੁੰਨ ਕੀਨ ਭਿਆਨਾ, ਕਾਲੂ ਜੀ ਨੇ ਰਾਏ ਭੋਈ ਦੀ ਤਲਵੰਡੀ ਨੂੰ ਚਾਲਾ ਮਾਰਿਆ, ਤਜ ਕਰ ਕ੍ਰਮ ਕ੍ਰਮ ਸੋ ਮਗ ਸਗਰਾ, ਸਾਰਾ ਰਸਤਾ ਹੌਲੀ ਹੌਲੀ ਛੱਡ ਕੇ ਤਹਿ ਕੇ, ਜਾਏ ਪ੍ਰਵੇਸ਼ੇ ਸੁਖ ਸੋ ਨਗਰਾ, ਰਾਏ ਭੋਏ ਦੀ ਤਲਵੰਡੀ ਵਿੱਚ ਸੁਖ ਨਾਮ ਜਾ ਪਹੁੰਚੇ, ਕੁਸ਼ਲ ਸੰਦੇਸ਼ ਸੁਨੇ ਸਭ ਰਾਏ ਬੁਲਾਰ ਨੇ ਰਾਜੀ ਖੁਸ਼ੀ ਦੇ ਸਾਰੇ ਸੁਨੇਹੇ ਸੁਣ ਲਏ। ਪੁਲ ਕਾਵਲ ਭਾ ਮ੍ਰਿਦੁਲ ਸੁਭਾਅ, ਕੋਮਲ ਸੁਭਾਅ ਨੂੰ ਕਹਿੰਦੇ ਉਸ ਵੇਲੇ ਪੁਲ ਕਾਵਲੀ ਆ ਗਈ, ਲੂ ਕੰਡੇ ਖੁਸ਼ੀ ਵਿੱਚ ਖੜਿਆ ਹੋ ਗਏ। ਧਰ ਘਰ ਉਰ ਮੈਂ ਹੈ ਮੂਰਤ ਧਿਆਨਾ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਰੂਪ ਦਾ ਧਿਆਨ ਹਿਰਦੇ ਵਿੱਚ ਇੱਥੋਂ ਹੀ ਧਾਰ ਕੇ ਬੰਦਾ ਹੈ ਪਦ ਜਨ ਨਿਜ ਡਿੱਗ ਜਾਨਾ। ਮਹਾਰਾਜ ਨੂੰ ਬਿਲਕੁਲ ਆਪਣੇ ਹਾਜ਼ਰ ਨਾਲ ਕੋਲ ਜਾਣ ਕੇ ਇੱਥੋਂ ਹੀ ਮੱਥੇ ਟੇਕ ਰਿਹਾ ਹੈ। ਜਥਾ ਵਾਰਤਾ ਭਈ ਸਗਾਈ, ਜਿਸ ਤਰ੍ਹਾਂ ਮੰਗਣੇ ਦੀ ਗੱਲਬਾਤ ਹੋਈ ਸੀ, ਤਥਾ ਚੌਪਈ ਮਾਂਜ ਬਣਾਈ। ਕਵੀ ਜੀ ਕਹਿੰਦੇ ਉਹ ਮੈਂ ਚੌਪੀ ਛੰਦ ਵਿੱਚ ਬਣਾਈ ਹੈ। ਕਿਉਂ ਧਿਆਨ ਪੂਰ ਕਿਉਂ ਧਿਆਏ ਪੂਰਨ ਸੁਖ ਮੂਰਾ, ਸੁਖਾਂ ਦਾ ਮੁੱਢ ਹੈ ਧਿਆ ਮੈਂ ਇੱਥੇ ਪੂਰਾ ਕੀਤਾ ਹੈ। ਭਜ ਸੰਤੋਖ ਸਿੰਘ ਗੁਰਪਗ ਰੂਰਾ, ਸੰਤੋਖ ਸਿੰਘ ਜੀ ਕਹਿੰਦੇ ਮੈਂ ਕਵੀ ਵੀ ਗੁਰੂ ਮਹਾਰਾਜ ਦੇ ਸੋਹਣੇ ਚਰਨਾਂ ਨੂੰ ਭਜਦਾ ਹਾਂ, ਸੇਵਦਾ ਹਾਂ, ਧਿਆਨ ਧਰਦਾ ਹਾਂ। ਅਤੇ ਇਸ ਧਿਆਨ ਦੇ ਵਿੱਚ ਹੀ ਮਹਾਰਾਜ ਦੇ ਇਹ ਜਿਹੜਾ ਸ਼ਾਦੀ ਦੇ ਪ੍ਰਸੰਗ ਦਾ ਹੈ ਧਿਆ, ਇਹ ਸੁੱਖਾਂ ਦਾ ਮੂਲ ਹੈ, ਸੁੱਖਾਂ ਦਾ ਮੁੱਢ ਹੈ, ਉਹਨੂੰ ਮੈਂ ਪੂਰਾ ਕਰ ਦਿੱਤਾ ਹੈ। ਸੋ ਇਸ ਤਰ੍ਹਾਂ ਇਹ ਜਿਵੇਂ ਸ਼ਗਨ ਦੀ ਰਸਮ ਹੋਈ, ਉਹ ਪ੍ਰਸੰਗ ਬੜੇ ਵਿਸਥਾਰ ਨਾਲ ਕਵੀ ਜੀ ਨੇ ਖੋਲ੍ਹ ਖੋਲ੍ਹ ਕੇ ਬਿਆਨ ਕੀਤਾ, ਜਿਸ ਕਰਕੇ ਸਮਾਂ ਕੁਝ ਉੱਪਰ ਲੱਗ ਗਿਆ ਹੈ। ਤਾਂ ਇੱਥੇ ਹੀ ਆਪਾਂ ਹੁਣ ਸਮਾਪਤੀ ਕਰਕੇ ਸਤੋਤਰ ਪੜ੍ਹਨ ਵਿੱਚ ਜੁੜ ਗਏ ਜੀ। ਜਥਾ ਵਾਰਤਾ ਭਈ ਸਗਾਈ, ਤਥਾ ਚੌਪਈ ਮਾਂਝ ਬਣਾਈ। ਕਿਉਂ ਧਿਆਏ ਪੂਰਨ ਸੁਖ ਮੂਰਾ, ਤਜ ਸੰਤੋਖ ਸਿੰਘ ਗੁਰਪਗ ਰੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰ ਉਸਾਰਨ ਹਾਰ। ਜੋ ਸਰਦਾ ਕਰ ਸੇਵਨ ਦੇ ਗੁਰੂ ਪਰ ਉਤਰਨ ਹਾਰ, ਤੂੰ ਠਾਕੁਰ।